ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਤਿਸੰਗ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਹੇ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦੇ ਪਾਠ ਜਾਪ ਹੋ ਰਿਹਾ ਸੀ। ਕੁਛ ਸਮਾਂ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਹੀ ਗੁਰਬਾਣੀ ਦੇ ਮਨੋਹਰ ਕੀਰਤਨ ਹੋਇਆ ਹੈ। ਆ ਮਾਈ ਭਾਈ ਜਿੰਨੇ ਗਿਣਤੀ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸੰਗਤ ਰੂਪ ਵਿੱਚ ਜੁੜ ਰਹੇ ਸੀ, ਜਿੰਨਾ ਕੁ ਸਮਾਂ ਕੀਰਤਨ ਸੁਣਿਆ ਲਾਹਾ ਲਿਆ ਹੈ। ਕੀਰਤਨ ਤੋਂ ਉਪਰੰਤ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਹੀ ਸ਼ਰਧਾ ਭਾਵਨਾ ਵਿੱਚ ਭੇਜਿਆ ਹੋਇਆ ਦਸਾਂ ਪ੍ਰੇਮ ਪਿਆਰ ਨਾਲ ਸੋਹਣੇ ਕਾਮ ਦੇ ਨਿਯਮਾਂ ਵਿੱਚ ਦਸਾਂ ਛੰਦਾਬੰਦੀ ਵਿੱਚ ਲਿਖਿਆ ਹੈ, ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਅਤੇ ਲਾਹਾ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਮਰਦਾਨੇ ਦੇ ਕਹਿਣ ਤੋਂ ਗੁਰੂ ਨਾਨਕ ਸਾਹਿਬ ਜੀ ਜੋ ਅਰਬ ਦੇਸ਼ ਵਿੱਚ ਮੱਕਾ ਸ਼ਹਿਰ ਤੋਂ ਬਾਹਰ ਬਾਹਰ ਕਾਬਾ ਮੰਦਰ ਹੈ ਇੱਥੇ ਗਏ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਾਰੇ ਪ੍ਰਸੰਗ ਬੜੇ ਵਿਸਾਰ ਨਾਲ ਸੁਣਿਆ ਹੈ। ਜਦੋਂ ਮਰਦਾਨਾ ਉਹ ਅੰਦਰ ਨੂੰ ਗਿਆ ਹੈ, ਦਰਵਾਜ਼ੇ 'ਤੇ ਮਜੋਰਿਟੀ ਬੈਠੇ, ਉਹ ਕਹਿਣ ਲੱਗੇ ਵੀ ਇੱਥੇ ਦੀ ਮਰਯਾਦਾ ਹੈ, ਜਿਹਨੇ ਅੰਦਰ ਜਾਣਾ ਹੈ ਉਹ ਅੱਖਾਂ 'ਤੇ ਪੱਟੀਆਂ ਬਣਾਉਂਦਾ ਹੈ। ਇਸ ਤਰ੍ਹਾਂ ਹੀ ਉੱਥੇ ਜਾ ਕੇ ਨਮਸਕਾਰ ਕਰਦਾ ਹੈ। ਇਹ ਕਹਿਣ ਲੱਗਿਆ ਮੈਂ ਤਾਂ ਮੁਸਲਮਾਨ ਹੀ ਹੈ, ਤੁਹਾਡੇ ਵਿੱਚੋਂ ਹੀ ਹੈ। ਕਹਿੰਦੇ ਨਹੀਂ, ਇੱਥੋਂ ਦੀ ਮਰਯਾਦਾ ਹੀ ਐਸੀ ਹੈ। ਮੈਂ ਤਾਂ ਦਰਸ਼ਨ ਕਰਨ ਆਇਆ ਵੀ ਕਿਹੋ ਜਿਹੇ ਹੈ, ਪਰ ਨਹੀਂ ਮੰਨੇ। ਫਿਰ ਬਾਹਰ ਮੁੜਿਆ, ਸਤਿਗੁਰੂ ਕੋਲ ਬੇਨਤੀ ਕਰਨ ਲੱਗਿਆ, ਮਹਾਰਾਜ ਮੈਂ ਤਾਂ ਦੇਖਣ ਆਇਆ ਸੀ। ਉਹ ਕਹਿੰਦੇ ਅੱਖਾਂ 'ਤੇ ਪੱਟੀਆਂ ਬੰਨਾਂਗੇ, ਜੋ ਦਿਸਣਾ ਨਹੀਂ ਉੱਥੇ ਫਿਰ ਗਏ ਦਾ ਕੀ ਫਾਇਦਾ। ਇਹ ਮੈਨੂੰ ਜ਼ਰੂਰ ਦਿਖਾਓ ਜੀ ਮਹਾਰਾਜ। ਗੁਰੂ ਮਹਾਰਾਜ ਕਹਿੰਦੇ ਚੰਗਾ, ਜੇ ਤੇਰੀ ਇਸ ਤਰ੍ਹਾਂ ਹੀ ਚਾਹਨਾ ਹੈ, ਹੁਣ ਤੂੰ ਚਲਾ ਜਾ, ਤੂੰ ਸਾਰਿਆਂ ਨੂੰ ਦੇਖੇਗਾ, ਤੈਨੂੰ ਨਾ ਕੋਈ ਦੇਖ ਸਕੇਗਾ। ਇਸ ਤਰ੍ਹਾਂ ਖੁਸ਼ ਹੋ ਕੇ ਫਿਰ ਚਲਿਆ ਗਏ। ਮਹਾਰਾਜ ਦੀ ਕਲਾ ਕਰਕੇ ਮਰਦਾਨਾ ਨਹੀਂ ਦਿਸ ਰਿਹਾ ਹੈ, ਅੰਦਰ ਐਨ ਚੰਗੀ ਤਰ੍ਹਾਂ ਗਿੜੇ ਗੁੜੇ ਕੱਢ ਕੇ ਵਾਪਸ ਆ ਗਿਆ। ਮਹਾਰਾਜ ਕਹਿੰਦੇ ਮਰਦਾਨੇ ਦੇਖ ਆਇਆ। ਕਹਿੰਦੇ ਮਹਾਰਾਜ ਦੇਖਣਾ ਕਿ ਇੱਕ ਵੱਡਾ ਸਾਰਾ ਪੱਥਰ ਜਿਹਾ ਉੱਥੇ ਪਿਆ, ਉਹਨੂੰ ਇਹ ਉਹਦੇ ਬੋਸੇ ਲਈ ਜਾਂਦੇ ਅਤੇ ਉਹਨੂੰ ਮੱਥੇ ਟੇਕੀ ਜਾਂਦੇ। ਇੱਕ ਪਾਣੀ ਜਿਹਾ ਹੈ, ਉਹਨੂੰ ਇਸ ਤਰ੍ਹਾਂ ਅੱਖਾਂ 'ਤੇ ਲਾ ਲੈਂਦੇ, ਮੂੰਹ 'ਚ ਪਾ ਲੈਂਦੇ, ਤਲ ਵਾਲਾਂ 'ਤੇ ਲਾ ਲੈਂਦੇ। ਉਂਝ ਕਹਿੰਦੇ ਵੀ ਹਿੰਦੂ ਪੱਥਰ ਪੂਜ ਹੈ, ਅਸੀਂ ਬੁੱਤ ਸਿੱਖ ਨਵਤਰਾਂ ਨੂੰ ਭੰਨਣ ਵਾਲੇ ਹੈ, ਅਤੇ ਪੂਜੇ ਤਾਂ ਮਹਾਰਾਜ ਇਹ ਵੀ ਪੱਥਰ ਨਹੀਂ ਜਾਂਦੇ। ਉਂਝ ਕਹਿੰਦੇ ਹਿੰਦੂਆਂ ਨੂੰ ਇਹ ਕਾਫਰ ਹੈ ਜੀ, ਇਹ ਖੁਦਾ ਨੂੰ ਨਹੀਂ ਮੰਨਣ ਵਾਲੇ, ਇਹ ਨਿਸ਼ੁਕਰੇ ਹੈ, ਨਾਸਤਿਕ ਹੈ, ਕਿਰਤਕਣ ਹੈ, ਸਾਕਤ ਹੈ। ਆਹ ਪੱਥਰ ਜਾ ਵੇਖ ਕੇ ਤਾਂ ਮੈਨੂੰ ਇਉਂ ਆਉਂਦਾ ਵੀ ਇਹ ਵੀ ਕਾਫਰ ਹੀ ਹੈ, ਇਹ ਕਿਹੜੇ ਖੁਦਾ ਨੂੰ ਮੰਨਦੇ। ਇਹ ਮਹਾਰਾਜ ਇਹ ਪੱਥਰ ਜਾ ਕਦੋਂ ਕਦਾਂ ਇੱਥੇ ਰੱਖਿਆ ਹੋਇਆ, ਇਹ ਵੀ ਮਹਾਰਾਜ ਤੁਸੀਂ ਸਾਰਾ ਮੈਨੂੰ ਦੱਸਦੇ ਹੋ। ਫਿਰ ਉਹ ਗੁਰੂ ਮਹਾਰਾਜ ਨੇ ਜਿਵੇਂ ਬਚਨ ਕਹੇ, ਭਾਈ ਬਾਲਾ ਜੀ ਨੇ ਉਹਨਾਂ ਨੂੰ ਭਾਈ ਬਾਲਾ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ। ਮਹਾਰਾਜ ਨੇ ਕਿਹਾ ਵੀ ਇਹ ਆ ਜਿਹੜੇ ਸ਼ਿਵ ਜੀ ਦੇ 12 ਜੋਤੀ ਲਿੰਗ, ਉਹਨਾਂ ਵਿੱਚ ਇੱਕ ਸ਼ਿਵਲਿੰਗ ਜਾਂ ਇੱਥੇ ਉਜਾੜ 'ਚ ਡਿੱਗਿਆ ਸੀ, ਅਤੇ ਇਹਨੂੰ ਇਹ ਪੂਜ ਰਹੇ ਮੰਨ ਰਹੇ। ਇਹਦੀਆਂ ਤਾਕਤਾਂ ਦੱਸਦੇ ਆ ਵੀ ਖੁਣਕ ਰਾਜਾ ਹੋਇਆ, ਉਹਨੇ ਪੱਥਰ ਜਿਹਾ ਪਿਆ ਦੇ ਕੇ ਨਫ਼ਰਤ ਕੀਤੀ, ਆਪਣੇ ਨੌਕਰਾਂ ਚਾਕਰਾਂ ਨੂੰ ਕਿਹਾ ਵੀ ਚੱਕ ਕੇ ਪਰੇ ਮਾਰੋ। ਰਾਤ ਨੂੰ ਕਹਿੰਦੇ ਜਿਹੜੇ ਜੋਤੀ ਲਹਿੰਗਾ ਉਹਨੇ ਡਰਾਇਆ ਧਮਕਾਇਆ, ਉਹ ਇੱਥੇ ਤੂੰ ਰਾਜੇ ਮੰਦਰ ਬਣਾ, ਇਹਨੂੰ ਮੱਥਾ ਟੇਕ, ਨਹੀਂ ਤਾਂ ਦੇਖਦਾ ਸਭ ਦਗਦ ਕਰ ਦਿਆਂਗਾ। ਅੱਗ ਲੱਗ ਗਈ ਸੀ, ਰਾਜਧਾਨੀ ਸੜ ਗਈ, ਰਾਜੇ ਦੀ ਇਹੋ ਜਿਹੀਆਂ ਗੱਲਾਂ ਬਣਾ ਬਣਾ ਕੇ ਛੱਡੀ ਜਾਂਦੇ। ਉਦੋਂ ਦਾ ਇਹ ਜਿਹੜਾ ਇੱਥੇ ਸੰਗੇ ਅਸਵਦ ਹੈ, ਇਹ ਰੱਖਿਆ ਹੋਇਆ ਇੱਕ ਪੱਥਰ ਜਿਹਾ, ਅਤੇ ਇਸ ਤਰ੍ਹਾਂ ਦਾ ਖਿਆਲ ਕਰਦੇ ਪਹਿਲਾਂ ਇਹ ਬਹੁਤ ਚਿੱਟੇ ਰੰਗ ਦਾ ਸੀ, ਸਾਡੇ ਮੁਸਲਮਾਨਾਂ ਦੇ ਜਿਹੜੇ ਪਾਪ ਗੁਨਾਹ ਹੈ ਉਹਨਾਂ ਨੂੰ ਗ੍ਰਹਿਣ ਕਰਕੇ ਕਾਲਾ ਹੋ ਗਿਆ ਹੈ। ਇਹ ਤਾਂ ਪਹਿਲਾਂ ਹੀ ਪੱਥਰ ਕਾਲਾ ਸੀ। ਅਰੇ ਕਹਿ ਰਹੇ ਹੈ ਇਸ ਤਰ੍ਹਾਂ ਸਾਡੇ ਪਾਪਾਂ ਨਾਲ ਕਾਲਾ ਹੋਇਆ, ਉੱਜਲ ਹੈ ਇਹ ਪੱਥਰ ਪੂਜ ਕੀ। ਕਹਿੰਦੇ ਦੂਜਿਆਂ ਨੂੰ ਹੈ ਵੀ ਹਿੰਦੂ ਕਾਫਰ ਹੈ, ਖੁਦਾ ਨੂੰ ਨਹੀਂ ਮੰਨਦੇ, ਇਹ ਪੱਥਰਾਂ ਨੂੰ ਪੂਜਦੇ, ਇਹ ਜਾਣੀ ਅੱਖਾਂ 'ਤੇ ਪੱਟੀ ਜੀ ਬੰਨ ਕੇ ਮੱਥਾ ਟੇਕ ਲੈਂਦੇ, ਉਹ ਸਿੱਧੇ ਟੇਕ ਲੈਂਦੇ, ਗੱਲ ਇੱਕੋ ਹੀ ਹੈ। ਉਸ ਵੇਲੇ ਫਿਰ ਮਰਦਾਨਾ ਸੁਣ ਕੇ ਬਹੁਤ ਹੀ ਪ੍ਰਸੰਨ ਹੋ ਗਿਆ ਹੈ। ਇਸ ਤਰ੍ਹਾਂ ਉਹ ਹਾਫਜ਼ਾਬਾਦ ਦੀ ਜਨਮ ਸਾਖੀ ਵੀ ਕੁਝ ਜਿਹੜਾ ਪ੍ਰਸੰਗ ਹੈ ਥੋੜ੍ਹੇ ਜਿਹੇ ਵੱਖਰੇ ਰੂਪ ਵਿੱਚ ਹੈ। ਇਹ ਜਿਹੜਾ ਉਜਾੜ ਵਿੱਚ ਪੱਥਰ ਜਿਹਾ ਪਿਆ ਸੀ ਜੋਤੀ ਲਿੰਗ, ਜਦੋਂ ਇੱਥੇ ਮੰਦਰ ਬਣਾਇਆ ਗਿਆ ਦੋ ਧੜਿਆਂ ਵੱਲੋਂ, ਉਹ ਆਪੋ ਵਿੱਚ ਹੀ ਉਹਨਾਂ ਦਾ ਝਗੜਾ ਵੱਧ ਗਿਆ। ਉਹ ਕਹਿੰਦੇ ਮੈਂ ਆਪਣੇ ਹੱਥਾਂ ਨਾਲ ਇਹਨੂੰ ਰੱਖਣਾ ਇਸ ਮੰਦਰ ਵਿੱਚ, ਕਾਬੇ ਵਿੱਚ। ਦੂਜਾ ਕਹਿੰਦਾ ਮੈਂ ਰੱਖਣਾ ਹੈ। ਅਖੀਰੇ ਵੀ ਮਰਦਾਨੇ ਮੁਹੰਮਦ ਸਾਹਿਬ ਦਾ ਨਾਂ ਲਿਆ ਗਿਆ ਵੀ ਉਹ ਰੱਖਣਗੇ। ਦੋਵੇਂ ਫਿਰ ਸਹਿਮਤ ਹੋ ਗਏ, ਕਹਿੰਦੇ ਹਾਂ ਉਹ ਰੱਖੇ। ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਰੱਖਿਆ, ਇਸ ਤਰ੍ਹਾਂ ਵੀ ਇਹਨਾਂ ਦੇ ਸੁਣਾਉਣ ਵਿੱਚ ਆਉਂਦਾ ਹੈ ਸੁਰਾ ਵਿਚਾਰ। ਉਹ ਸਾਰਾ ਪ੍ਰਸੰਗ ਆਪਾਂ ਜਿਵੇਂ ਉਹ ਮਹਾਰਾਜ ਦੇ ਜਾਣ ਕਰਕੇ ਅਤੇ ਮੱਕੇ ਵੱਲ ਨੂੰ ਚਰਨ ਕਰਕੇ ਪੈਣ ਕਰਕੇ ਫਿਰ ਉਹ ਜੀਵਨ ਮੁੱਲਾ ਆਇਆ ਅਤੇ ਅੰਮ੍ਰਿਤ ਵੇਲੇ ਆ ਕੇ ਉਸਨੇ ਮਹਾਰਾਜ ਨੂੰ ਕਬੂਲ ਬੋਲੇ ਅਤੇ ਕਿਧਰੇ ਪੈਰ ਪਸਾਰ ਕੇ ਪਏ ਹੋਏ, ਖੁਦਾ ਦਾ ਘਰ ਹੈ, ਖੁਦਾ ਵੱਲ ਨੂੰ ਪੈਰ ਕਰੀ ਬੈਠੇ ਹਾਂ। ਮਹਾਰਾਜ ਨੇ ਕਿਹਾ ਵੀ ਰਸਤਾ ਬਹੁਤ ਤਕੜਾ ਤੈਅ ਕਰਕੇ ਆਏ, ਥੱਕ ਗਏ, ਪਤਾ ਹੀ ਨਹੀਂ ਚੱਲਿਆ ਵੀ ਖੁਦਾ ਦਾ ਘਰ ਕਿੱਧਰ ਹੈ। ਹੁਣ ਮੇਰੇ ਸਾਥੋਂ ਤਾਂ ਹਿਲਚੁਲ ਨਹੀਂ ਹੁੰਦਾ, ਜਿੱਧਰ ਖੁਦਾ ਦਾ ਘਰ ਹੈ ਨਹੀਂ ਹੈ, ਉੱਧਰ ਨੂੰ ਸਾਡੇ ਚਰਨ ਤੋਂ ਵੀ ਫੜ ਕੇ ਕਰ ਦੇ। ਅਤੇ ਇਸ ਤਰ੍ਹਾਂ ਫਿਰਿਆ ਮੱਕਾ ਕਲਾ ਦਿਖਾਰੀ, ਉਹ ਨਾਲ ਹੀ ਕਾਬਾ ਮੰਦਰ ਘੁੱਗ ਗਿਆ, ਮਹਾਰਾਜ ਨੇ ਕਲਾ ਦਿਖਾ ਦਿੱਤੀ। ਜਦੋਂ ਦਿਨ ਚੜ੍ਹੇ ਬਾਕੀ ਮੁੱਲਾਂ ਨੇ ਕਾਜੀ ਹੋਰ ਆਏ, ਉਹ ਦੇਖ ਕੇ ਵੀ ਕਾਬਾ ਇਹ ਤਾਂ ਹੋਰ ਤਾਂ ਫਿਰ ਟਿਕਿਆ ਹੋਇਆ ਹੈ। ਜੀਵਨ ਮੁੱਲਾਂ ਨੇ ਦੱਸਿਆ ਵੀ ਇਸ ਤਰ੍ਹਾਂ ਉਹ ਕਲਾ ਵਾਲੇ ਪੁਰਸ਼ ਆਏ ਹੈ, ਉਹਨਾਂ ਦੇ ਚਰਨਾਂ ਨਾਲ ਹੀ ਇਹ ਕਾਬਾ ਘੁੰਮ ਰਿਹਾ ਹੈ। ਇਸ ਤਰ੍ਹਾਂ ਫਿਰ ਉਹ ਸਾਰੇ ਮਹਾਰਾਜ ਦੇ ਸ਼ਰਧਾਲੂ ਬਣ ਗਏ। ਰੁਕਨ ਦੀਨ, ਬਹਾਵਦੀਨ ਆਦਿਕ ਜਿਹੜੇ ਪੀਰ ਸਨ, ਉਹਨਾਂ ਨਾਲ ਗਿਆਨ ਚਰਚਾ ਹੋਈ, ਉਹ ਵੀ ਚਰਨੀ ਪੈ ਗਏ। ਇਸ ਤਰ੍ਹਾਂ ਸਾਰਾ ਪ੍ਰਸੰਗ ਕੱਲ੍ਹ ਆਪਾਂ ਵਿਸਥਾਰ ਨਾਲ ਸੁਣੀ ਲਿਆ। ਫਿਰ ਮਰਦਾਨੇ ਦੀ ਬੇਨਤੀ ਕਰਨ ਤੋਂ ਕਿ ਮਹਾਰਾਜ ਹੁਣ ਇੱਥੇ ਆ ਮਦੀਨਾ ਵੀ ਨੇੜੇ ਤੇੜੇ ਹੀ ਹੈ, ਮਹਾਰਾਜ ਇੱਧਰ ਆਏ ਹਾਂ, ਵੀ ਕਿਰਪਾ ਕਰਕੇ ਉਹ ਕਿਹੋ ਜਿਹਾ ਮਦੀਨਾ ਵੀ ਦਿਖਾ ਦਿਓ। ਮਰਦਾਨੇ ਦੀ ਬੇਨਤੀ ਨੂੰ ਮੰਨ ਕੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਦੀਨੇ ਗਏ ਸੀ, ਇੱਥੇ ਮੁਹੰਮਦ ਸਾਹਿਬ ਦੀ ਜਿਹੜੀ ਕਬਰ ਬਣੀ, ਉਸਨੇ ਮਹਾਰਾਜ ਨੂੰ ਉਹ ਆ ਕੇ ਚਰਨਾਂ 'ਤੇ ਸਿਜਦਾ ਕੀਤਾ, ਮੱਥਾ ਟੇਕਿਆ ਸੀ, ਉਹ ਸਾਰਾ ਪ੍ਰਸੰਗ ਅੱਜ ਆ ਰਿਹਾ ਹੈ। ਉਹ ਵੀ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਕਵੀ ਸੰਤੋਖ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਮਾ ਦਾ ਮੰਗਲ ਕਰ ਰਹੇ ਹਨ, ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਮਹਿਮਾ ਕਰਦੇ ਹੈ। ਇਸੇ ਤਰ੍ਹਾਂ ਕਦੇ ਕਦੇ ਜਿਹੜੀ ਇਹ ਕਵਿਤਾ ਦੀ ਦਾਤੀ ਸਵੱਛ ਬੁੱਧੀ, ਉਹਦਾ ਮੰਗਲ ਕਰਨ ਲੱਗ ਪੈਂਦੇ ਹੈ। ਕਿਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨਾਲ ਜੁੜੇ ਹੋਏ ਹੈ, ਭਗਤੀ ਕਰਦੇ, ਨਾਮ ਜਪਦੇ ਹੈ, ਵਿਕਾਰਾਂ ਨੂੰ ਜਿਨ੍ਹਾਂ ਨੇ ਜਿੱਤ ਲਿਆ, ਉਹਨਾਂ ਮਹਾਤਮਾ ਦਾ ਮਹਿਮਾ ਦਾ ਮੰਗਲ ਕਰਨ ਲੱਗ ਪੈਂਦੇ ਹੈ। ਇਸ ਤਰ੍ਹਾਂ ਹਰ ਪ੍ਰਸੰਗ ਕਹਿਣ ਤੋਂ ਪਹਿਲਾਂ ਕੋਈ ਨਾ ਕੋਈ ਮਹਿਮਾ ਦਾ ਮੰਗਲ ਕਰਦੇ। ਅਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਿਮਾ ਦਾ ਮੰਗਲ ਆ ਰਿਹਾ ਕਵੀ ਵੱਲੋਂ, ਅਰਥ ਵਾਸਤੇ ਇਹਨੂੰ ਅਨਵੇਂ ਜੇ ਕਰ ਲੈਣਾ, ਕਿਉਂਕਿ ਕਾਵਿ ਦੇ ਨਿਯਮਾਂ ਵਿੱਚ ਆ ਕੇ ਜਿਹੜੇ ਪਦ ਪਦਾਰਥ ਉਹ ਇੱਧਰ ਉੱਧਰ ਹੋ ਜਾਂਦੇ ਹੈ, ਅਤੇ ਜਿਹੜਾ ਉਹ ਅਰਥ ਕਰਨ ਵੇਲੇ ਉਹਨਾਂ ਪਦਾਂ ਨੂੰ ਜਿੱਥੇ ਯੋਗ ਥਾਂ ਉੱਥੇ ਲਾ ਲੈਣਾ, ਉਹਨੂੰ ਅਨਵੇਂ ਕਹਿੰਦੇ ਨੇ। ਇਸ ਤਰ੍ਹਾਂ ਜਿਵੇਂ ਉਹ ਦੋਹਰਾ ਹੁੰਦਾ ਹੈ, ਉਹਨੂੰ ਸੋਰਠਾ ਕਰਨਾ ਹੋਵੇ ਉਹ ਅਨਵੇਂ ਕਰਕੇ ਹੋ ਜਾਂਦਾ ਹੈ। ਜਿਵੇਂ ਆਹ ਹੁਣ ਦੋਹਰਾ ਹੈ ਨਾ, ਇਸਨੂੰ ਸੋਰਠਾ ਬਣਾਉਣਾ ਹੋਵੇ ਫਿਰ ਅਨਵੇਂ ਹੋ ਜਾਏਗਾ, ਜਾਂ ਜਿਹਨੂੰ ਬਿਨਵੇਂ ਕਹਿ ਦਿੰਦੇ ਵੀ ਉਹ ਅੱਧੀ ਤੋਂ ਖੁਦ ਨੂੰ ਚੁੱਕ ਕੇ ਦੂਜੇ ਪਾਸੇ ਲਾ ਲੈਣੀ, ਦੂਜੀ ਉਹ ਦੂਜੇ ਪਾਸੇ ਲਾ ਲੈਣੀ। ਔਰ ਮਾਣਕ ਭਗਤ ਬੈਰਾਗ ਜਿਸ ਮੈਂ ਅੰਮ੍ਰਿਤ ਗਿਆਨ ਹੈ, ਇਸ ਤਰ੍ਹਾਂ ਇਹ ਪੜ੍ਹਨਾ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਹਦੇ ਦਾ। ਹੁਣ ਇਹ 98 ਹੋ ਗਿਆ, ਜਾਣੀ ਉਲਟਵਾਂ ਹੋ ਗਿਆ ਅਤੇ ਇਹ 16 ਬਣ ਗਿਆ। ਇਹ ਜਿਵੇਂ ਹੁਣ ਲਿਖਿਆ ਹੈ ਇਹਨੂੰ ਇਹ ਦੋਹਰਾ ਛੰਦ ਕਹਿੰਦੇ ਆ, ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਇੱਕ ਹੈ ਕਥਾ ਕਰਨ ਵਾਲੀ ਸ਼ੈਲੀ। ਉਹ ਰੀਤੀ ਮਰਯਾਦਾ ਵੀ ਉਹ ਜਿੱਥੇ ਲਫਜ਼ ਅਰਸ ਕਰਨ ਸਮੇਂ ਯੋਗਤਾ ਅਨੁਸਾਰ ਲੱਗਦੇ ਉੱਥੇ ਉੱਥੇ ਲਾਉਣਾ ਉਹਨਾਂ ਨੂੰ, ਯਾਨੀ ਜਿੱਥੋਂ ਅਰਥ ਸਹੀ ਢੁਕਵਾਂ ਫਵਾਂ ਹੋਵੇ ਉੱਥੋਂ ਚੁੱਕਣਾ। ਉਹਨਾਂ ਚੁੱਕਾਂ ਨੂੰ ਪਹਿਲਾਂ ਪੜ੍ਹਨਾ, ਦੂਜੀਆਂ ਨੂੰ ਮਰੋ ਪੜ੍ਹਨਾ, ਉਹਨੂੰ 98 ਕਹਿੰਦੇ। ਇਸ ਕਰਕੇ ਇੱਥੇ 98 ਕਰਕੇ ਅਰਥ ਹੈ ਗੁਰੂ ਗ੍ਰੰਥ ਸਾਹਿਬ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਜੋ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਗੋ ਨੂੰ ਹਨੇਰੇ ਦਾ ਹੁੰਦਾ, ਰੂਹ ਨੂੰ ਪ੍ਰਕਾਸ਼ ਦਾ ਹੁੰਦਾ, ਜਿਹੜਾ ਗਿਆਨ ਦਾ ਅਗਿਆਨ ਦਾ ਹਨੇਰਾ ਦੂਰ ਕਰਕੇ, ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ ਉਹਨੂੰ ਗੁਰੂ ਕਿਹਾ ਜਾਂਦਾ। ਅੱਗੇ ਗ੍ਰੰਥ ਗਾ ਨੂੰ ਗਿਆਨ ਦਾ ਹੁੰਦਾ ਹੈ, ਰਥ ਨੂੰ ਪ੍ਰਵਾਹ ਦਾ ਹੁੰਦਾ ਹੈ, ਜਿਸ ਦੇ ਵਿੱਚ ਗਿਆਨ ਦਾ ਪ੍ਰਵਾਹ ਚੱਲਦਾ ਹੋਵੇ ਉਹ ਗ੍ਰੰਥ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗਿਆਨ ਦਾ ਪ੍ਰਵਾਹ ਹੈ। ਕੋਈ ਤੁਕ ਪੜ੍ਹੋ ਕੋਈ ਪਲ ਪੜ੍ਹੋ, ਉਹਦੇ ਵਿੱਚ ਗਿਆਨ ਹੀ ਗਿਆਨ ਹੈ। ਇਸ ਕਰਕੇ ਇਹ ਅੱਖਰੀ ਅਰਥ ਹੈ, ਪਰ ਛੇਦ ਕਰਕੇ ਵਿਤਪਤੀ ਕਰਕੇ ਵੈਸੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁੰਦਰ ਰੂਪ ਹਨ, ਸਮੁੰਦਰ ਦੇ ਤੁਲ ਹਨ, ਜਿਸ ਮੈਂ ਅੰਮ੍ਰਿਤ ਗਿਆਨ ਹੈ। ਜਿਵੇਂ ਸਮੁੰਦਰ ਦੇ ਵਿੱਚੋਂ ਉਹ ਅੰਮ੍ਰਿਤ ਨਿਕਲਿਆ ਹੈ, ਹੋਰ 14 ਰਤਨ ਨਿਕਲੇ ਹੈ, ਸ੍ਰੀ ਮਰਮਾ ਵਾਣੀ, ਇਸ ਤਰ੍ਹਾਂ ਅਮੀਰ ਸੰਖ ਗਜਰਾਜ, ਇਹ 14 ਰਤਨ ਨਿਕਾਲਿਓਨ ਕੀਤੋਨ ਚਾਨਾਣ, ਜਿਵੇਂ ਬਾਣੀ ਵਿੱਚ ਵੀ ਸੱਤਾ ਬਲਵੰਡ ਨੇ ਕਿਹਾ ਹੈ, ਵੀ ਉਹ ਸਮੁੰਦਰ ਨੂੰ ਰਿੜਕੇ ਕੱਢੇ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹ ਸਮੁੰਦਰ ਰੂਪ ਹੈ, ਇਹਦੇ ਵਿੱਚ ਜਿਹੜਾ ਗਿਆਨ ਹੈ ਇਹ ਅੰਮ੍ਰਿਤ ਹੈ। ਸੋ ਕਹਿੰਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਮੁੰਦਰ ਵਾਂਗ ਹੈ, ਜਿਸ ਦੇ ਵਿੱਚ ਗਿਆਨ ਰੂਪੀ ਅੰਮ੍ਰਿਤ ਹੈ। ਮਾਣਿਕ ਭਗਤ ਵਿਰਾਗ, ਇਸੇ ਤਰ੍ਹਾਂ ਜਿਹੜੇ ਭਗਤੀ ਦੇ ਬਚਨ ਹੈ ਤੇ ਵਿਰਾਗ ਦੇ ਬਚਨ ਹਨ, ਉਹ ਕਹਿੰਦੇ ਮਾਣਕ ਹਨ, ਇਹ ਰਤਨ ਹਨ। ਬੰਦੋ ਕਰ ਅਨੁਰਾਗ, ਜਾਣੀ ਗੁਰੂ ਗ੍ਰੰਥ ਸਾਹਿਬ ਉਰਤ ਜਿਸ ਮੈਂ ਅੰਮ੍ਰਿਤ ਗਿਆਨ ਹੈ, ਫਿਰ ਮਾਣਕ ਭਗਤ ਬੈਰਾਗ ਬੰਦੋ ਕਰ ਅਨੁਰਾਗ, 99 ਕਰਕੇ ਅਰਥ ਸਪਸ਼ਟ ਹੋ ਜਾਂਦਾ ਹੈ। ਇਹਦੇ ਵਿੱਚ ਭਗਤੀ ਅਤੇ ਵਿਰਾਗ ਜਿਹੜੇ ਇਹ ਮਾਣਕ ਹਨ, ਇਹ ਰਤਨ ਹਨ, ਐਸੇ ਜੋ ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰ ਰੂਪ ਹੈ, ਉਹਨਾਂ ਨੂੰ ਅਨੁਰਾਗ ਕੀ ਮੈਂ ਬੜੇ ਬਹੁਤ ਹੀ ਪ੍ਰੇਮ ਪਿਆਰ ਨਾਲ ਬੰਦੋ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਸ੍ਰੀ ਅੰਗਦ ਜੀ ਸੁਣੋ ਪੁਨ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਆਪ ਸੁਣਨਾ ਕਰੋ ਪੁਨਾ। ਕੇਤਿਕ ਦਿਵਸ ਬਿਤਾਏ, ਇੱਥੇ ਜੋ ਕਾਬਾ ਮੰਦਰ ਇੱਥੇ ਰਹਿੰਦੇ ਆ, ਕੁਝ ਕੁ ਦਿਨ ਸਤਿਗੁਰੂ ਜੀ ਨੇ ਹੋਰ ਬਿਤਾਏ, ਹੋਰ ਲੰਘਾਏ। ਮਰਦਾਨੇ ਕੋ ਬਚ ਕਹੇ, ਇੱਕ ਦਿਨ ਮਹਾਰਾਜ ਨੇ ਬੈਠਿਆਂ ਬੈਠਿਆਂ ਮਰਦਾਨਾ ਜੀ ਨੂੰ ਬਚਨ ਕਹੇ। ਅਸਬਿਦ ਸ੍ਰੀ ਗਤ ਦਾਏ, ਇਸ ਤਰ੍ਹਾਂ ਦੇ ਬਚਨ ਜੋ ਮੁਕਤੀ ਦਾਤੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਸਵਈਆ ਚੱਲਵੇ ਜਿਤ ਚਾਹੇ ਚੱਲੋ ਤਿਤ ਕੋ। ਮਰਦਾਨੇ ਹੁਣ ਤੂੰ ਕਾਬਾ ਤਾਂ ਦੇਖ ਹੀ ਲਿਆ ਹੈ, ਹੁਣ ਵੀ ਜਿੱਧਰ ਤੇਰੀ ਚੱਲਣ ਦੀ ਚਾਹਨਾ ਉਧਰ ਨੂੰ ਚੱਲ ਪੈ ਟੁਰ ਪੈ। ਸੁਣ ਬੋਲਤ ਭਾ ਗੁਰ ਸੋ ਮਰਦਾਨਾ, ਗੁਰੂ ਮਹਾਰਾਜ ਤੋਂ ਸੁਣ ਕੇ ਮਰਦਾਨਾ ਬੋਲਿਆ ਹੈ। ਜਿਹ ਥਾਨ ਮੈਂ ਗੌਰ ਮੁਹੰਮਦ ਹੈ, ਗੁਰੂ ਨਾਨਕ ਸਾਹਿਬ ਜਿਸ ਅਸਥਾਨ ਤੇ ਮੁਹੰਮਦ ਸਾਹਿਬ ਦੀ ਕਬਰ ਬਣੀ ਹੋਈ ਹੈ। ਦਿਖ ਰਾਵਹ ਮੋਹ ਕੋ ਸੋ ਮਕਾਨਾ, ਉਹ ਜਿਹੜਾ ਮਕਾਨ ਹੈ ਉਹ ਜਿਹੜਾ ਮੰਦਰ ਹੈ ਉਹ ਵੀ ਮੈਨੂੰ ਮਹਾਰਾ ਦਿਖਾ ਦੇਵੋ ਜੀ। ਇਹ ਕਾਬੇ ਕੋ ਪਾਜ ਤੋ, ਇਹ ਕਾਬੇ ਕੋ ਪਾਜ ਤੋ ਦੇਖ ਲਿਓ। ਜਿਹੜਾ ਕਾਬਾ ਮੰਦਰ ਸੀ ਇਹਦਾ ਤਾਂ ਮਹਾਰਾ ਜਿਹੜਾ ਪਾਜ ਜਾ ਦਿਖਾਵਾ ਜਾ ਵੀ ਵਿੱਚ ਕੁਛ ਹੈ ਅੰਦਰੋਂ ਬਾਹਰ ਕੁਛ ਹੋਰ ਕਰਦੇ ਹੈ, ਅੰਦਰ ਪੱਥਰ ਰੱਖਿਆ ਹੋਇਆ ਤੇ ਬਾਹਰ ਕਹਿੰਦੇ ਅਸੀਂ ਖੁਦਾ ਨੂੰ ਮੰਨਦੇ ਹਾਂ। ਇਹ ਵਿਖਾਵਾ ਜਾ ਤੇ ਕਹਿੰਦੇ ਦੇਖ ਲਿਆ ਇਹਨਾਂ ਦਾ ਇੱਥੇ ਕਾਬੇ ਮੰਦਰ ਦਾ। ਅਬ ਤਾਹੇ ਬਿਲੋਕਨ ਚਾਹੇ ਮਹਾਨਾ, ਜਿਹੜਾ ਮਦੀਨਾ ਹੈ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਬਣੀ ਉਹਨੂੰ ਦੇਖਣ ਦੀ ਮੈਨੂੰ ਬੜੀ ਤਕੜੀ ਚਾਹਨਾ ਹੈ, ਖਾਸ਼ ਇੱਛਾ ਹੈ। ਇਸ ਦੇਸ਼ ਆਏ ਅਬ ਦੇਖ ਚੱਲੇ, ਕਿਉਂਕਿ ਹੁਣ ਮਾਰਾ ਪਾਰਬ ਦੇਸ਼ ਵਿੱਚ ਆਏ, ਇੱਧਰ ਹੀ ਮਾਰਾ ਉਹ ਮਦੀਨਾ ਹੈ, ਤੂੰ ਵੀ ਜਾਂਦੇ ਜਾਂਦੇ ਦੇਖੀਏ ਜੀ। ਤੁਮ ਕਾਮਨਾ ਪੂਰਨ ਹੋ ਗੁਣ ਖਾਨਾ, ਗੁਣਾਂ ਦੀ ਖਾਣ ਸਤਿਗੁਰੂ ਤੁਸੀਂ ਕਾਮਨਾ ਪੂਰੀਆਂ ਕਰਨ ਵਾਲੇ ਹੋ। ਸਵਈਆ ਗੁਰ ਬੈਨ ਭਨੇ ਦਿਨ ਦਵਾਦਸ਼ ਗੈਲ, ਮਹਾਰਾਜ ਕਹਿੰਦੇ ਵੀ ਮਰਦਾਨਿਆ ਬਾਰਾਂ ਕੁ ਦਿਨਾਂ ਦਾ ਰਸਤਾ ਹੈਗਾ ਹੈ। ਗੁਰ ਮੁਹੰਮਦ ਜੋ ਮਕਾਨਾ, ਜਿੱਥੇ ਉਹ ਕਹਿੰਦੇ ਮੁਹੰਮਦ ਸਾਹਿਬ ਦੀ ਕਬਰ ਬਣੀ ਉਸ ਮਕਾਨ ਦੀ ਉਹ ਜਿਹੜਾ ਜਗ੍ਹਾ ਹੈ। ਸੁਣਿਓ ਹਰ ਖਾਏ ਉਠਾ ਮਨ ਮੈਂ, ਇਸ ਤਰ੍ਹਾਂ ਖਣ ਕੇ ਮਰਦਾਨਾ ਤਾਂ ਮਨ ਦੇ ਵਿੱਚ ਬਹੁਤ ਹੀ ਖੁਸ਼ ਪ੍ਰਸੰਨ ਹੋ ਉਠਿਆ ਹੈ। ਗੁਰ ਸੰਗ ਤਬੈ ਇਵ ਵੈਨ ਬਖਾਨਾ, ਮਹਾਰਾਜ ਦੇ ਸਾਥ ਖੁਸ਼ ਹੋਏ ਨੇ ਉਹ ਤਦੋਂ ਬਚਨ ਕਿਹਾ ਹੈ। ਚੱਲ ਤੂਰਨ ਜਾਏ ਪਹੁੰਚ ਮਤਾਹੇ, ਉੱਥੇ ਤਾਂ ਬੜੀ ਛੇਤੀ ਚੱਲ ਕੇ ਜਾ ਪਹੁੰਚਾਂਗੇ। ਸਮੀਪ ਹੈ ਨਹ ਦੂਰ ਸਥਾਨਾ, ਮਹਾਰਾਜ ਉਹ ਸਥਾਨ ਦੂਰ ਨੀ ਬਹੁਤ ਹੀ ਨੇੜੇ ਹੈ। ਬਿਗਸੇ ਬਦ ਨਾ ਬੁਝਤੇ ਤਬ ਹੀ, ਗੁਰੂ ਮਹਾਰਾਜ ਸੁਣ ਕੇ ਆਪਣੇ ਕਬਲ ਵਰਗੇ ਮੁਖ ਤੋਂ ਥੋੜਾ ਥੋੜਾ ਹੱਸੇ ਹਨ। ਉਨ ਬਾਕ ਕਹੇ ਤੇ ਸੋ ਗਤ ਦਾਨਾ, ਉਸ ਵੇਲੇ ਮੁਕਤੀ ਦਾਤੇ ਸਤਿਗੁਰੂ ਨੇ ਮਰਦਾਨਾ ਦੇ ਸਾਥ ਬਚਨ ਕਹੇ। ਸਵਈਆ ਦਵਾਦਸ਼ ਬਾਸਰ ਮਾਰਗ ਦੂਰ ਹੈ, ਮਰਦਾਨੇ ਬਾਰਾਂ ਦਿਨਾਂ ਦਾ ਰਸਤਾ ਇੱਥੋਂ ਬੜਾ ਤਕੜਾ ਦੂਰ ਹੈ, 280 ਮੀਲ ਦਾ ਪੈਂਡਾ ਹੈ। ਤੂੰ ਉਚਰੈ ਹਮਰੇ ਢਿੱਗ ਸੋ, ਤੂੰ ਕਈ ਜਨਾ ਮਰਦਾਨਿਆ ਵੀ ਉਹ ਤਾਂ ਸਾਡੇ ਨੇੜੇ ਹੀ ਹੈ ਇੱਥੇ। ਹੇ ਪ੍ਰਭ ਕੇਤੇ ਹਜ਼ਾਰ ਆਏ, ਮਰਦਾਨਾ ਕਹਿਣ ਲੱਗਿਆ ਮਹਾਰਾਜ ਦੇਖੋ ਹਜ਼ਾਰਾਂ ਮੀਲ ਆਪਾਂ ਆ ਗਏ ਹਾਂ। ਛਿਨ ਮਾਹੇ ਅਵਾਰ ਲੱਗੀ ਨਹ ਕੋ, ਕਹਿੰਦੇ ਉਸ ਛਿਨ ਵਿੱਚ ਹੀ ਆ ਗਏ, ਕੋਈ ਦੇਰੀ ਨਹੀਂ ਲੱਗੀ। ਜਿਸ ਦਿਨ ਤੁਸੀਂ ਕਹਿੰਦੇ ਸੀ ਇੱਕ ਸਾਲ ਦਾ ਰਸਤਾ ਹੈ ਨਾ ਸੱਖਰ ਪੱਖਰ ਤੋਂ, ਜੋ ਆਪਾਂ ਮਹਾਰਾਜ ਇੱਕ ਛਿਨ ਵਿੱਚ ਹੀ ਆ ਗਏ ਸੀ, ਕੋਈ ਦੇਰੀ ਨਹੀਂ ਲੱਗੀ ਹੈ। ਦੂਰ ਨ ਜਾਣਤ ਹੋ ਇਹ ਤੇ, ਇਸ ਕਰਕੇ ਮਹਾਰਾਜ ਜਦੋਂ ਸਾਲ ਦਾ ਰਸਤਾ ਛਿਨ ਵਿੱਚ ਹੀ ਆ ਗਏ, ਸ਼ਬਦ ਕੀਰਤਨ ਕਰਦੇ ਤੇ ਇੱਥੇ ਹੁਣ ਬਾਰਾਂ ਦਿਨਾਂ ਦੇ ਰਸਤੇ 'ਚ ਕੀ ਸਮਾਂ ਲੱਗਣਾ ਹੈ, ਇੰਨੇ ਮੈਂ ਨੇੜੇ ਇਹਨੂੰ ਦੂਰ ਨਹੀਂ ਜਾਣਦਾ। ਤਤਕਾਲ ਚੱਲੇ ਤੁਮਰੇ ਸੰਗ ਹੋ, ਕਿਉਂਕਿ ਤੁਹਾਡੇ ਨਾਲ ਹਾਂ ਮੈਂ ਮਹਾਰਾਜ, ਇਸ ਕਰਕੇ ਬੜੀ ਛੇਤੀ ਉੱਥੇ ਚਲੇ ਜਾਵਾਂਗੇ। ਸ੍ਰੀ ਕਰਤਾਰ ਧਰਾ ਅਵਤਾਰ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਕੋਈ ਮਨੁੱਖ ਤੋੜੋ ਹੈ, ਤੁਸੀਂ ਤਾਂ ਮਹਾਰਾਜ ਜਿਹੜਾ ਕਰਤਾਰ ਉਹਨੇ ਧਰਤੀ ਤੇ ਅਵਤਾਰ ਧਾਰਿਆ ਹੋਇਆ। ਉਦਾਹਰਨ ਕੋ ਕਲ ਕੇ ਨਰ ਜੋ, ਜਿਹੜੇ ਕਲਯੁਗ ਦੇ ਪਾਪੀ ਲੋਕ ਇਹਨਾਂ ਦਾ ਉਧਾਰ ਕਰਨ ਵਾਸਤੇ, ਦੋਹਰਾ ਮਰਦਾਨੇ ਤੇਰੋ ਕਹਿਓ ਹਮ, ਮਹਾਰਾਜ ਕਹਿੰਦੇ ਲੈ ਵੀ ਭਾਈ ਮਰਦਾਨਾ ਤੇਰਾ ਕਹਿਆ ਹੋਇਆ ਸੀ, ਹਮ ਨਹਿ ਦੇਤ ਹਟਾਏ, ਅਸੀਂ ਚੱਲ ਵੀ ਨਹੀਂ ਮੋੜਦੇ। ਨਾਮ ਮਦੀਨਾ ਜਾਹੇ ਕੋ, ਇਸ ਸਥਾਨ ਦਾ ਨਾਮ ਮਦੀਨਾ ਹੈ, ਚੱਲ ਤੁਝ ਦੇ ਹੈ ਦਿਖਾਏ, ਤੈਨੂੰ ਜਾਂਦੇ ਜਾਂਦੇ ਉਹ ਵੀ ਦਿਖਾ ਦੇਈਏ। ਕਬਿਤ ਮੰਦ ਮੰਦ ਚੱਲੇ ਦਿਨ ਦੁਆਦਸ਼ ਮੈਂ ਗਏ ਤੈ ਹੈ। ਮਹਾਰਾਜ ਕਹਿੰਦੇ ਹੌਲੀ ਹੌਲੀ ਚੱਲੇ ਹਨ ਤੇ ਬਾਰਾਂ ਕੁ ਦਿਨਾਂ ਵਿੱਚ ਉੱਥੇ ਚਲੇ ਗਏ ਮਦੀਨੇ। ਬੈਸ ਗਏ ਨਿਕਟ ਥਾਨ ਜਾਏ ਸੁਖ ਦਾਨਿਆ। ਜੋ ਸੁਖ ਦੇਣ ਵਾਲੇ ਸਤਿਗੁਰੂ ਉਹ ਬਹੁਤ ਹੀ ਨੇੜੇ ਜਾ ਕੇ ਸਥਾਨ ਤੇ ਬੈਠ ਗਏ ਹਨ। ਜਾਨੀਏ ਮਦੀਨਾ ਮਰਦਾਨੇ ਆਬ ਦੇਖ ਆਓ। ਮਹਾਰਾਜ ਕਹਿੰਦੇ ਉਹ ਸਾਹਮਣੇ ਭਾਈ ਮਦੀਨਾ ਮਰਦਾਨਿਆ ਜਾ ਕੇ ਹੁਣ ਤੂੰ ਦੇਖਿਆ। ਦੇਖ ਬੇ ਕਿ ਚਾਹੇ ਜਾਂ ਘੁਰੇ ਦਾ ਲਲ ਚਾਨਿਆ। ਜਿਸ ਮਦੀਨੇ ਨੂੰ ਦੇਖਣ ਦੀ ਤੈਨੂੰ ਬੜੀ ਇੱਛਾ ਸੀ, ਰਿਦਾ ਬੜਾ ਚਾਹੁੰਦਾ ਸੀ ਤੇਰਾ। ਦੇਹ ਗੇ ਹਟਾਏ ਕੈਸੋ ਦੇਖੋ ਥਾਨ ਜਾਏ ਪ੍ਰਭੂ। ਮਰਦਾਨਾ ਕਹਿਣ ਲੱਗਾ ਮਹਾਰਾਜ ਉੱਥੇ ਵੀ ਮਜੌਰ ਹੋਣਗੇ, ਮੈਨੂੰ ਮੋੜ ਦੇਣਗੇ, ਕਿਸ ਤਰ੍ਹਾਂ ਮੈਂ ਜਾ ਕੇ ਦੇਖਾਂਗਾ। ਸੁਣ ਮੁਸਕਾਨੇ ਮੁਖ ਬਚਨ ਬਖਾਨਿਆ। ਗੁਰੂ ਮਹਾਰਾਜ ਸੁਣ ਕੇ ਹੱਸੇ ਤੇ ਉਹ ਬਚਨ ਕਿਹਾ ਇਸ ਨੂੰ। ਨੈਣ ਇਹਾ ਬੰਧ ਨਹੀਂ ਤੁਰਕ ਸਰੂਪ ਤੇਰੇ। ਮਰਦਾਨੇ ਨੇਤਰ ਤੇ ਪੱਟੀਆਂ ਇੱਥੇ ਬੰਧੇ ਨਹੀਂ ਹੈ। ਤੁਰਕਾਂ ਦਾ ਸਰੂਪ ਤੁਰਕਾਂ ਦੇ ਮੁਸਲਮਾਨਾਂ ਦੇ ਘਰ ਦਾ ਤੇਰਾ ਸਰੂਪ ਹੈਗਾ ਹੀ ਹੈ, ਜਨਮ ਹੈਗਾ ਹੀ ਹੈ। ਪਰ ਜੈ ਨਾ ਕਉ ਬਿਨ ਸ਼ੰਕ ਹੈ ਪਿਆਨਿਆ। ਤੈਨੂੰ ਕਿਸੇ ਨੇ ਰੋਕਣਾ ਹੈ, ਇਸ ਕਰਕੇ ਬਿਨਾਂ ਸ਼ੰਕਾ ਤੋਂ ਤੂੰ ਚਲਾ ਜਾ। ਕਬਿਤ ਤੁਰਖ ਅਜਿਹੇ ਭੱਠ ਪਏ ਹੈ ਉਹਨਾਂ ਸਾਥੀ ਤਿੰਨ। ਉਸ ਵੇਲੇ ਮਰਦਾਨਾ ਬੋਲਿਆ ਕਹਿੰਦਾ ਇਹੋ ਜਿਹੇ ਤੁਰਕੜੇ ਮਾਰਾ ਭੱਠ ਵਿੱਚ ਪੈਣ ਡਿੱਗਣ ਸਾਰਨ, ਮੈਂ ਨੀ ਇਹਨਾਂ ਦਾ ਸਾਥੀ ਹਾਂ। ਤੁਮਰੇ ਚਰਨ ਕੀ ਸ਼ਰਨ ਗਹਿਲੀਨੀ ਹੈ। ਇਹਨਾਂ ਦਾ ਖਹਿੜਾ ਛੱਡ ਕੇ ਤੁਹਾਡੇ ਚਰਨਾਂ ਦੀ ਚਰਨ ਫੜ ਲਈ ਹੈ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹੀ ਆ ਗਿਆ। ਸ੍ਰੀ ਗੁਰੂ ਬਖਾਨੀ ਜੋ ਤਾਂ ਐਸੋ ਦਿੜ ਜਾਨੀ ਮਨ। ਮਹਾਰਾਜ ਕਹਿੰਦੇ ਕਿਹਾ ਕਹਿੰਦੇ ਵੀ ਜੇ ਇਸ ਤਰ੍ਹਾਂ ਤੂੰ ਪੱਕੀ ਗੱਲ ਜਾਣੀ ਹੈ ਵੀ ਮੈਂ ਮੁਸਲਮਾਨਾਂ ਵਿੱਚੋਂ ਨੀ, ਮੈਂ ਤਾਂ ਤੁਹਾਡੀ ਸ਼ਰਨ ਲਈ ਹੈ। ਮੱਕੇ ਕੋ ਪਿਖਣ ਚਾਹੇ ਏਤੀ ਕੈਸੇ ਕੀਨੀ ਹੈ। ਮੱਕੇ ਸ਼ਹਿਰ ਤੋਂ ਬਾਹਰ ਬਾਹਰ ਜਿਹੜਾ ਕਾਬਾ ਮੰਦਿਰ ਬਣੇ ਇਹਨੂੰ ਕਹਿੰਦੇ ਵੇਖਣ ਵਾਸਤੇ ਇੰਨੀ ਕਿਉਂ ਤੂੰ ਚਾਹਨਾ ਕੀਤੀ ਬਈ। ਪੂਜਨ ਨ ਆਇਓ ਹਾਂ ਤੋ ਦੇਖਣ ਕੋ ਕਾਜ ਮੇਰੋ। ਨਾਨਾ ਕਹਿਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਮੈਂ ਕੋਈ ਇਹ ਕਾਬੇ ਨੂੰ ਪੂਜਣ ਥੋੜੋ ਹੈ, ਮੇਰਾ ਤਾਂ ਸਿਰ ਨੂੰ ਦੇਖਣ ਦਾ ਕੰਮ ਸੀ, ਉਹ ਦੇਖ ਲਿਆ ਹੈ। ਤੁਰਕ ਤਾਰੀਫ ਕਰੈ ਜਾਨੀ ਮਤ ਹੀਨੀ ਹੈ। ਹਾਏ ਮੁਸਲਮਾਨ ਬੜੀ ਇਹਦੀ ਉਸਤੀ ਦੇ ਪੁਲ ਬਣਦੇ, ਮੈਂ ਜਾਣਿਆ ਨਾ ਸਾਰਿਆਂ ਮੁਸਲਿਆਂ ਦੀ ਬੁੱਧੀ ਅਕਲ ਹੀਣੀ ਹੈ, ਐਵੇਂ ਮੂਰਖ ਹੈ ਲਾਣਾ। ਐਸੇ ਕਹਿ ਗਯੋ ਜਾ ਕੇ ਦੇਖਤ ਸੋ ਭਯੋ ਗੁਰ। ਇਸ ਤਰ੍ਹਾਂ ਕਹਿ ਕੇ ਚਲਿਆ ਗਿਆ ਜਿੱਥੇ ਉਹ ਮੁਹੰਮਦ ਸਾਹਿਬ ਦੀ ਕਬਰ ਬਣੀ ਅੰਦਰ, ਉਹਨੂੰ ਜਾ ਕੇ ਦੇਖ ਲਿਆ ਇਸ ਨੇ। ਕੂਰ ਕਰੈ ਉਸਤਤ ਹਿਰਦੇ ਮਾਹ ਚੀਨੀ ਹੈ। ਜਾਣ ਲਿਆ ਵੀ ਕਹਿੰਦੇ ਐਵੇਂ ਝੂਠੀ ਉਸਤੀ ਕਰੀ ਜਾਂਦੇ ਇਸ ਦੀ। ਦੋਹਰਾ ਬੋਹਰੋ ਸ੍ਰੀ ਗੁਰ ਆਪ ਉੱਠ। ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਆਪ ਵੀ ਉਸ ਜਗ੍ਹਾ ਤੋਂ ਉੱਠ ਖੜੋਤੇ, ਪਹਿਰੇ ਪੈਰ ਖਰਾਬ ਆਪ ਜੀ ਦੇ ਚਰਨਾਂ ਵਿੱਚ ਖੜਾਵਾਂ ਪਾਈਆਂ ਹੋਈਆਂ ਉਸ ਵੇਲੇ। ਚਾਰ ਦੀਵਾਲੀ ਅੰਤਰੇ, ਚਾਰ ਸ਼ਿਵਾਰੇ ਕਹਿੰਦੇ ਦੀਵਾਰ ਜੀ ਕੱਢੀ ਉਸਦੇ ਅੰਦਰ। ਗਏ ਗੋਰ ਜਿਹੇ ਥਾਮ, ਇਸ ਸਥਾਨ ਦੇ ਮੁਹੰਮਦ ਦੀ ਕਬਰ ਜੀ ਚੜੀ ਗਈ, ਉੱਥੇ ਨੇੜੇ ਜੇ ਚਲੇ ਗਏ ਹਨ। ਉੱਥੇ ਮੁਲਾਨੇ ਬਹੁ ਜਹਾਂ, ਉੱਥੇ ਬਹੁਤ ਹੀ ਮੁੱਲਾਂ ਬੈਠੇ ਹੋਏ ਸੀ। ਵੈਸੇ ਕਰਹੀ ਸੇਵ, ਜਿਹੜੀ ਕਬਰ ਜੀ ਉਹਦੀ ਸੇਵਾ ਪੂਜਾ ਕਰ ਰਹੇ ਸੀ, ਸਜਦੇ ਕਰ ਰਹੇ ਸੀ। ਸ੍ਰੀ ਨਾਨਕ ਕੋ ਦੇਖ ਕਰ, ਨਾਨਕ ਸਾਹਿਬ ਨੂੰ ਚਰਨਾਂ ਵਿੱਚ ਖੜਾਵਾਂ ਪਾਈਆਂ ਦੇਖ ਕੇ। ਬੋਲੇ ਲਖੇ ਉਹ ਨਾ ਭੇਵ, ਇਹਨਾਂ ਨੇ ਭੇਤ ਨੀ ਜਾਣਿਆ ਤਿਉਂ ਬੋਲੇ ਮਹਾਰਾਜ ਨੂੰ। ਕੋ ਹੈ ਪੈਰ ਖਰਾਬ ਤੂੰ, ਮੁੱਲਾਂ ਜੇ ਬੈਠੇ ਹੋ ਕਹਿੰਦੇ ਹੋ ਤੂੰ ਕੌਣ ਹੈ ਪੈਰਾਂ ਵਿੱਚ ਖੜਾਵਾਂ ਪਾਈਆਂ। ਪਹਿਰ ਸਮੀਪੈ ਆਏ, ਇਸ ਤਰ੍ਹਾਂ ਖੜਾਵਾਂ ਪਹਿਨ ਕੇ ਪਾ ਕੇ ਨੇੜੇ ਆ ਰਹੇ ਹੈ। ਮਤ ਤੇਰੀ ਅਣਜਾਣ ਹੈ, ਤੇਰੀ ਜਿਹੜੀ ਅਕਲ ਮਤ ਹੈ ਅਣਜਾਣਾ ਵਾਲੀ ਬੇਸਮਝਾਂ ਵਾਲੀ ਹੈ। ਚਾਰ ਤਰੀਤ ਨ ਪਾਏ, ਮੁਹੰਮਦ ਸਾਹਿਬ ਦੀ ਕਬਰ ਦੀ ਕਹਿੰਦੇ ਯਾਤਰਾ ਕਰਨੀ ਉਹ ਰੀਤੀ ਨੀ ਤੇਰੀ ਭਾਈ, ਤੈਨੂੰ ਮਰਜਾਲਾ ਆਉਂਦੀ ਨਹੀਂ। ਅਦਬ ਮੁਹੰਮਦ ਕੋ ਨਾ ਕੀਏ, ਤੂੰ ਖੜਾਵਾਂ ਸਿਰ ਚ ਲਿਆ ਹੈ ਮੁਹੰਮਦ ਸਾਹਿਬ ਦਾ, ਤੈਨੂੰ ਅਦਬ ਸਤਿਕਾਰ ਨੀ ਕੀਤਾ। ਇਹੋ ਰਸੂਲ ਮੁਕਾਮ, ਪਤਾ ਨੀ ਵੀ ਇਹ ਜਿਹੜੇ ਰਸੂਲ ਹੈ ਮੁਹੰਮਦ ਸਾਹਿਬ, ਉਹ ਫਰਿਸ਼ਤਿਆਂ ਵਿੱਚੋਂ ਹੈ, ਬਖਸ਼ੇ ਉਹਨਾਂ ਦਾ ਇਹ ਮੁਕਾਮ ਹੈ, ਅਸਥਾਨ ਹੈ। ਪਾਛੇ ਹਟ ਜਾਈਐ ਆਵੇ, ਇਸ ਕਰਕੇ ਖੜਾਵਾਂ ਪਾ ਕੇ ਆਉਣ ਵਾਲੇ ਹੁਣੇ ਪਿੱਛੇ ਨੂੰ ਮੁੜ ਜਾਈਏ। ਸੁਣ ਬੋਲੇ ਗੁਣ ਧਾਮ, ਗੁਰੂ ਮਹਾਰਾਜ ਜੋ ਗੁਣਾਂ ਦੇ ਘਰ ਹਨ, ਸੁਣ ਕੇ ਬੋਲੇ ਉਹਨਾਂ ਤੋਂ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ ਮੁਕਾਮ ਕਰ ਘਰ ਬੈਸਣ। ਇਸ ਤਰ੍ਹਾਂ ਮਹਾਰਾਜ ਬੋਲੇ, ਕਹਿੰਦੇ ਵੀ ਮੁਲਾਣਿਓ, ਆ ਜਿਹੜਾ ਆਪਣਾ ਘਰ ਹੈ ਨਾ, ਇਹਨੂੰ ਮੁਕਾਮ ਕੀ ਇਸਤਤੀ ਕਰਨ ਕੇ, ਆਪਣੇ ਘਰ ਨੂੰ ਇਸਤ ਮੰਨ ਕੇ ਤੁਸੀਂ ਬੈਠਣਾ ਕਰ ਰਹੇ ਹੋ। ਨਿਤ ਚੱਲਣਾ ਕੀ ਧੋ, ਸਾਨੂੰ ਤਾਂ ਵੀ ਇਹਨਾਂ ਘਰਾਂ ਦੇ ਵਿੱਚ ਚੱਲਣ ਦਾ ਸੰਸਾ ਬਣਿਆ, ਵੀ ਕਦੋਂ ਨੀ ਹੁਕਮ ਆ ਜਾਣਾ, ਕਦੋਂ ਇੱਥੋਂ ਘਰਾਂ ਤੋਂ ਉੱਠ ਕੇ ਚੱਲੇ ਜਾਣਾ ਹੈ। ਤੁਸੀਂ ਆਪਣੇ ਘਰ ਨੂੰ ਬੜਾ ਮੁਕਾਮ ਕੀ ਇੱਜ਼ਤ ਮੰਨ ਕੇ ਬੈਠਣਾ ਕਰ ਰਹੇ ਹੋ। ਮੁਕਾਮ ਤਾਂ ਪਰ ਜਾਣੀ ਹੈ, ਮਲਾਣਿਆ ਜਿਹੜਾ ਮੁਕਾਮ ਇਸਤਤੀ ਤਾਂ ਹੀ ਪਰ ਵਿਸ਼ੇਸ਼ ਕਰਕੇ ਜਾਣੀ ਜਾ ਸਕਦੀ, ਸਮਝੀ ਜਾ ਸਕਦੀ ਹੈ। ਜਾ ਰਹਾ ਨਿਹਚਲ ਲੋਕ, ਜਾਏ ਮਾਤ ਲੋਕ ਦੇ ਵੀ ਸਦਾ ਲਈ ਅਚਲ ਹੋ ਕੇ ਰਹਿਣਾ ਹੋਵੇ। ਦੁਨੀਆ ਕੈਸ ਮੁਕਾਮੇ, ਕਹਿੰਦੇ ਜਿਹੜੀ ਦੁਨੀਆ ਸ੍ਰਿਸ਼ਟੀ ਇਹਦੇ ਵਿੱਚ ਜਿਹੜੀ ਮੁਕਾਮੇ ਕੀ ਇਸਤਤੀ ਕੈਸ ਕਿਆ ਹੈ, ਭਾਵ ਅਨਸਥਿਰ ਹੈ। ਕਰ ਸਿੱਧਕ ਕਰਨੀ ਖਰਚ ਵਾਧਾ, ਇਸ ਕਰਕੇ ਭਰੋਸਾ ਕਰਕੇ ਭਗਤੀ ਰੂਪ ਜਿਹੜਾ ਖਰਚ ਹੈ ਆਪਣੇ ਹਿਰਦੇ ਰੂਪ ਪੱਲੇ ਵਿੱਚ ਬੰਨ ਲਓ ਭਾਈ। ਲਾਗ ਰਹੋ ਨਾਮੇ, ਦਿਨੇ ਰਾਤ ਨਾਮ ਸਿਮਰਨ ਦੇ ਵਿੱਚ ਲੱਗੇ ਰਹੋ, ਜੁੜੇ ਰਹੋ ਸਾਰੇ। ਰਹਾਓ ਜੋਗੀ ਤੇ ਆਸਣ ਕਰ ਬਹਿ, ਜਿਹੜਾ ਕੋਈ ਯੋਗਾ ਵਿਆਸੀ ਪੁਰਸ਼ ਹੈ ਉਹ ਤਾਂ ਆਸਣ ਜਾ ਲਾ ਕੇ ਕਿਸੇ ਮੱਠ ਦੇ ਵਿੱਚ ਬਹਿ ਜਾਂਦਾ ਹੈ। ਮੁੱਲਾ ਬਹਿ ਮੁਕਾਮ, ਇਸੇ ਤਰ੍ਹਾਂ ਜਿਹੜਾ ਕੋ ਮੁੱਲਾ ਹੈ ਉਹ ਕਿਸੇ ਮਸੀਦ ਨੂੰ ਇਸ ਮੁਕਾਮ ਇਸਤੀ ਕਰਕੇ ਬੈਠ ਜਾਂਦਾ ਹੈ। ਪੰਡਿਤ ਵਖਾਣ ਹੈ ਪੋਥੀਆ, ਜਿਹੜਾ ਕੋਈ ਪੰਡਿਤ ਵਿਦਵਾਨ ਹੈ, ਉਹ ਜਿਹੜੀਆਂ ਧਾਰਮਿਕ ਪੋਥੀਆਂ ਗੀਤ ਆਦਿਕ ਹੈ ਉਹ ਕਹਿੰਦੇ ਮੰਦਰਾਂ ਵਿੱਚ ਬੈਠ ਕੇ ਕਥਨ ਕਰਦਾ, ਸੁਣਾਉਂਦਾ ਸੁਰਤੀਆਂ ਉਹਦੀਆਂ। ਸਿੱਧ ਬਹਿ ਦੇਵ ਸਥਾਨ, ਜਿਹੜੇ ਕੋਈ 84 ਸਿੱਧ ਹੈ ਦੇਵਤਿਆਂ ਦੇ ਸਥਾਨ, ਸਮੀਰ ਪਰਬਤ ਤੋਂ ਹੱਲ ਲੈ ਕੇ ਉਹਨਾਂ ਵਿੱਚ ਜਾ ਬਹਿੰਦੇ, ਉਹਨਾਂ ਨੂੰ ਚੱਲ ਮੰਨਦੇ। ਸੁਰ ਸਿੱਧ ਗਾਣੇ ਗੰਧਰਵ ਮੁਨ ਜਨ, 33 ਕਰੋੜ ਦੇਵਤੇ, 84 ਸਿੱਧ, ਸ਼ਿਵਜੀ ਦੇ ਜਿਹੜੇ ਗਣ ਹਨ, ਟੋਣਾ ਛੋਣਾ ਆਦਿਕ ਦੇਵਤੇ ਦੇ ਗੰਧਰਵ ਰਾਗੀ ਹੋਰ ਮੁਨੀ ਤੇ ਜਨ ਜਿਹੜੇ ਕੋਈ ਸੇਵਕ ਹਨ। ਸੇਖ ਪੀਰ ਸਲਾਰ, ਸੇਖ ਸ਼ੇਸ਼ ਸ਼ੇਖ ਜਾਤੀ ਦੇ ਜਿਹੜੇ ਕੋਈ ਪੀਰ ਹੈ, ਜਿਵੇਂ ਇੱਧਰ ਬ੍ਰਾਹਮਣਾਂ ਨੂੰ ਮੰਨਦੇ ਮਹਾਨ, ਉੱਧਰ ਮੁਸਲਮਾਨ ਸੇਖ ਜਾਤੀ ਦੇ ਉਹਨਾਂ ਨੂੰ ਉੱਚੇ ਮੰਨਦੇ ਹੈ। ਸੇਖ ਜਾਤੀ ਵਿੱਚੋਂ ਜਿਹੜੇ ਕੋਈ ਪੀਰ ਹੈ ਹੋਰ ਜਿਹੜੇ ਕੋਈ ਸਲਾਰ ਸਿੱਪਾ ਸਲਾਰ ਹੈ ਜਾਂ ਸਰਦਾਰ ਹਨ, ਦਰ ਕੂਚ ਕੂਚਾ ਕਰ ਗਏ, ਇਹ ਸੰਸਾਰ ਦਰ ਦੇ ਵਿੱਚੋਂ ਜਾਂ ਕੂਚ ਦਰ ਕੂਚ ਨੰਬਰ ਵਾਰ ਇੱਥੋਂ ਚਲੇ ਗਏ ਹਨ। ਅਵਰੇ ਪੇ ਚੱਲਣ ਹਾਰ, ਬਾਕੀ ਜਿਹੜੇ ਹੋਰ ਆ ਉਹ ਵੀ ਚੱਲਣ ਲਈ ਤਿਆਰ ਹੀ ਹੈ, ਜਦੋਂ ਉਪਰੋਂ ਬਾਜਾ ਆ ਗਿਆ ਉਹ ਵੀ ਚਲੇ ਜਾਣਗੇ। ਸੁਲਤਾਨ ਖਾਨ ਮਲੂਕ ਉਮਰੇ, ਜਿਹੜੇ ਕੋਈ ਸੁਲਤਾਨ ਚੱਕਰਵਰਤੀ ਪਾਤਸ਼ਾਹ ਖਾਨ ਬਹਾਦਰ ਜਾਂ ਪਠਾਨ ਹਨ, ਮਲੂਕ ਜਿਹੜੇ ਕੋਈ ਉਹ ਬਲੋਚਾਂ ਦੇ ਨੰਬਰਦਾਰ ਹੈ ਜਾਂ ਮਲੂਕ ਕੋਮਲ ਹਿਰਦੇ ਵਾਲੇ ਉਮਰੇ ਉਮਰਾਬ ਹਨ। ਗਏ ਕਰ ਕਰ ਕੂਚ, ਸਾਰੇ ਇੱਥੋਂ ਨੰਬਰ ਵਾਰ ਕੂਚ ਕਰਕੇ ਚਲੇ ਗਏ ਹਨ। ਘੜੀ ਮੋਹਤ ਕੇ ਚੱਲਣਾ, ਘੜੀ ਨੂੰ 24 ਕੁ ਮਿੰਟਾਂ ਨੂੰ ਮੋਹਤ, ਅੱਧੀ ਘੜੀ 12 ਕੁ ਮਿੰਟਾਂ ਨੂੰ ਅਥਵਾ ਇੱਥੋਂ ਚੱਲਣਾ ਹੀ ਹੈ। ਦਿਲ ਸਮਝ ਤੂੰ ਭੇ ਪਹੁੰਚ, ਆਪਣੇ ਦਿਲ ਵਿੱਚ ਸਮਝੋ ਵੀ ਤੂੰ ਵੀ ਇੱਥੋਂ ਉੱਥੇ ਬਸ ਪੁੱਜੇ ਆਈ, ਸਮਝ ਉਸ ਤੇ ਪਹੁੰਚੇ ਪੁੱਜੇ ਹੀ ਸਮੇਂ ਵਿੱਚ ਚਲੇ ਜਾਏਗਾ। ਸ਼ਬਦਾਹ ਮਾਹ ਵਖਾਣੀ ਹੈ, ਕਹਿੰਦੇ ਇਸੇ ਤਰ੍ਹਾਂ ਜਿਹੜੇ ਕੋਈ ਸ਼ਬਦ ਹੈ ਉਹਨਾਂ ਦੁਆਰਾ ਕਹੀ ਜਾਈਏ। ਬਿਰਲਾ ਤਾਂ ਬੂਝੈ ਕੋਈ, ਜਿੰਨਾ ਮਰਜ਼ੀ ਵਾਕਾਂ ਦੁਆਰਾ ਕਹੀ ਜਾਈਏ ਕੋਈ ਕੋਈ ਬਿਰਲਾ ਸਮਝਦਾ ਹੈ, ਨਹੀਂ ਤਾਂ ਇਸ ਕੰਨ ਤੋਂ ਸੁਣੀ ਦੂਜੇ ਕੰਨ ਸੁਣੀ ਛੱਡ ਦਿੰਦੇ ਆ। ਇਸੇ ਤਰ੍ਹਾਂ ਸਭ ਦਾ ਵੱਖਰਾ ਵੱਖਰਾ ਪਾਠ ਮੰਨ ਕੇ ਸਭ ਨੂੰ ਰਾਤ ਦਾ ਹੁੰਦਾ, ਜਿਵੇਂ ਸਭ ਰੋਜ਼ ਗਸਤਮ ਦਰ ਹਵਾ, ਉਹ ਫਾਰਸੀ ਦਾ ਮਨ ਸਭ ਰਾਤ ਅਤੇ ਦਾਹ ਨਾ ਦਿਨ ਦਾ, ਮਾਹੇ ਨਾ ਮਹੀਨਿਆਂ ਦਾ, ਦਿਨ ਅਤੇ ਰਾਤ ਮਹੀਨਿਆਂ ਵਿੱਚ ਹੀ ਕਹਿੰਦੇ ਕਹੀ ਜਾਈਏ ਸਿੱਖਿਆ ਦਾ ਇੱਕ ਬਚਨ, ਨਾਨਕ ਬਿਰਲਾ ਤਾਂ ਬੂਝੈ ਕੋਏ। ਫਿਰ ਵੀ ਕੋਈ ਜਿਹੜਾ ਬਿਰਲਾ ਬਿਰਲਾ ਹੈ ਉਹ ਸਮਝਦਾ ਸਰੂਪ ਨੂੰ, ਨਹੀਂ ਤਾਂ ਬਸ ਐਸ ਕੰਨ ਸੁਣਿਆ ਦੂਜੇ ਸੰਸਾਰ ਧਾਰਨ ਕੋਈ ਨੀ ਕਰਦਾ ਹੈ। ਨਾਨਕ ਵਖਾਣੈ ਬੇਨਤੀ, ਮਹਾਰਾਜ ਕਹਿੰਦੇ ਪਰਮੇਸ਼ਰ ਅੱਗੇ ਅਸੀਂ ਬੇਨਤੀ ਕਰਦੇ ਹਾਂ, ਕਹਿੰਦੇ ਹਾਂ ਜਲ ਥਲ ਮਹੀਅਲ ਸੋ, ਜਿਹੜਾ ਪਰਮੇਸ਼ਰ ਜਲਾਂ ਵਿੱਚ ਥਲਾਂ ਵਿੱਚ ਮਹੀ ਧਰਤੀ ਤੇ ਅਲ ਆਕਾਸ਼ਾਂ ਵਿੱਚ ਵਿਆਪਕ ਹੋ ਰਿਹਾ, ਜਲ ਵਾਂਗ ਜਿਹੜੇ ਕੋਈ ਪ੍ਰੇਮੀ ਉਹਨਾਂ ਵਿੱਚ ਵੀ, ਧਰਤੀ ਵਾਂਗ ਖਿਮਾਂ ਧਾਰੀ, ਆਕਾਸ਼ ਵਾਂਗ ਜਿਹੜੇ ਅਸੰਗ ਰਹਿਣ ਵਾਲੇ ਹਨ, ਇਸ ਤਰ੍ਹਾਂ ਸਾਰਿਆਂ ਵਿੱਚ ਜੋ ਮਿਲ ਰਿਹਾ ਹੈ ਉਹਦੇ ਅੱਗੇ ਬੇਨਤੀ ਕਰਦੇ ਹਾਂ। ਅੱਲਾਹ ਅਲੱਖ ਅਗੰਮ ਕਾਦਰ, ਜੋ ਅੱਲਾਹ ਪਵਿੱਤਰ ਸਰੂਪ ਹੈ ਤੇ ਲਖਣੇ ਤੋਂ ਰਹਿਤ ਅਸ਼ੁੱਧ ਮਨ ਕਰਕੇ ਨਹੀਂ ਲਿਖਿਆ ਜਾਂਦਾ, ਗੁਰੂ ਦੁਆਰਾ ਲਿਖਿਆ ਜਾਂਦਾ। ਅੱਲਾਹ ਅਲੱਖ ਅਗੰਮ, ਇਸ ਤਰ੍ਹਾਂ ਗਮਤਾ ਤੋਂ ਰਹਿਤ ਜਾਂ ਹੱਥਾਂ ਪੈਰਾਂ ਰਾਹੀਂ ਚੱਲ ਕੇ ਉਹਦੇ ਤੱਕ ਪੁੱਜਿਆ ਨਹੀਂ ਸਕਦਾ, ਗਮਤਾ ਤੋਂ ਰਹਿਤ ਹੈ ਤੇ ਕਾਦਰ ਕੁਦਰਤ ਦਾ ਮਾਲਕ ਹੈ। ਕਰਨ ਹਾਰ ਕਰੀਮ, ਇਹ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ ਤੇ ਬਹੁਤ ਕਰੀਮ ਕੀ ਇਹ ਕਿਰਪਾਲੂ ਹੈ। ਸਭ ਦੁਨੀ ਆਵਣ ਜਾਵਣੀ, ਉਹ ਤਾਂ ਬਗੈਰ ਬਾਕੀ ਸਾਰੀ ਦੁਨੀਆ ਸ੍ਰਿਸ਼ਟੀ ਆਉਣ ਜਾਣ ਵਾਲੀ ਹੈ। ਮੁਕਾਮ ਏਕ ਰਹੀਮ, ਉਹ ਜਿਹੜਾ ਰਹਿਮ ਕਰਨ ਵਾਲਾ ਹੈ, ਰਹਿਮਤ ਕਰਨ ਵਾਲਾ ਪਰਮੇਸ਼ਰ, ਉਹ ਇੱਕ ਮੁਕਾਮ ਕੀ ਇਸਤਤ ਰਹਿਣ ਵਾਲਾ ਹੈ। ਮੁਕਾਮ ਤਿਸ ਨੂੰ ਆਖੀਐ, ਉਹਨੂੰ ਕਹਿੰਦੇ ਇੱਥੇ ਵੀ ਇਸਤਤ ਰਹੇਗਾ, ਆਖ ਦਈਏ ਜਿਸ ਸਿਸ ਨਾ ਹੋਵੀ ਲੇਖ, ਸਿਰ ਤੇ ਕਹਿੰਦੇ ਕੋਈ ਲੇਖ ਨਾ ਹੋਵੇ ਮੌਤ ਦਾ ਲਿਖਿਆ। ਅਸਮਾਨ ਧਰਤੀ ਚੱਲਸੀ, ਆ ਜਿਹੜਾ ਆਕਾਸ਼ ਹੈ ਇਹ ਵੀ, ਆ ਜਿਹੜੀ ਧਰਤੀ ਹੈ ਇਹਦੇ ਉੱਤੇ ਜਿੰਨੇ ਲੋਕ ਹੈ ਧਰਤੀ ਤੇ ਆਕਾਸ਼ ਵਿੱਚ ਸਭ ਚਲੇ ਜਾਣਗੇ, ਧਰਤੀ ਵੀ ਚਲੀ ਜਾਓ ਆਕਾਸ਼ ਵੀ ਚਲਾ ਜਾਊਗਾ। ਮੁਕਾਮ ਉਹੀ ਇੱਕੋ ਇੱਕ ਜਿਹੜਾ ਪਰਮੇਸ਼ਰ ਉਹੀ ਮੁਕਾਮ ਹੈ, ਇਸਤਤ ਰਹਿਣ ਵਾਲਾ ਹੈ। ਦਿਨ ਰਵ ਚੱਲੈ ਨਿਸ ਸੱਸ ਚੱਲੈ, ਜਿਹੜਾ ਦਿਨ ਹੈ ਤੇ ਚੰਦਰਮਾ ਇਹ ਵੀ ਚਲੇ ਜਾਣਗੇ, ਚੰਦਰਮਾ ਤੇ ਜਿਹੜੀ ਰਾਤ ਹੈ ਇਹ ਵੀ ਚਲੇ ਜਾਣਗੇ। ਜਾਂ ਜਿਵੇਂ ਦਿਨੇ ਦਿਨ ਦੇ ਸਮੇਂ ਸੂਰਜ ਚੱਲਦਾ, ਰਾਤ ਦੇ ਸਮੇਂ ਚੰਦਰਮਾ ਚੱਲਦਾ ਹੈ। ਤਾਰਿਕਾ ਲੱਖ ਪਲੋਏ, ਹੋਰ ਜਿਹੜੇ ਲੱਖਾਂ ਕਹਿੰਦੇ ਤਾਰੇ ਹਨ ਉਹ ਵੀ ਇੱਕ ਦਿਨ ਪਲੋਏ ਕੀ ਅਲੋਪ ਹੋ ਜਾਣਗੇ, ਇੱਥੋਂ ਚਲੇ ਜਾਣਗੇ। ਮੁਕਾਮ ਉਹੀ ਏਕ ਹੈ, ਇਸ ਤਰ੍ਹਾਂ ਵੀ ਅਰਥ ਕਰ ਲੈਂਦੇ ਹੈ। ਦਿਨ ਰਵ ਚੱਲੈ, ਜਦੋਂ ਦਿਨ ਦੇ ਸਮੇਂ ਸੂਰਜ ਚੱਲਦਾ, ਤਾਰਕਾ ਲੱਖ ਪਲੋਏ, ਕਹਿੰਦੇ ਉਹ ਲੱਖਾਂ ਜਿਹੜੇ ਤਾਰੇ ਹੈ ਜਦੋਂ ਦਿਨ ਦੇ ਸਮੇਂ ਸੂਰਜ ਚੰਦਾ ਅਲੋਪ ਹੋਏ ਰਹਿੰਦੇ ਹੈ। ਨਿਸ ਸੱਸ ਚੱਲੈ, ਰਾਤ ਦੇ ਸਮੇਂ ਚੰਦਰਮਾ ਚੜ੍ਹਦਾ ਹੈ, ਫਿਰ ਸੂਰਜ ਅਲੋਪ ਹੋਇਆ ਰਹਿੰਦਾ ਹੈ। ਮੁਕਾਮ ਉਹੀ ਏਕ ਹੈ, ਮਹਾਰਾਜ ਕਹਿੰਦੇ ਅਸਲ ਵਿੱਚ ਵੀ ਮੁਲਾਣਿਓ ਜਿਹੜਾ ਮੁਕਾਮ ਕੀ ਇਸਤਤ ਰਹਿਣ ਵਾਲਾ ਇੱਕੋ ਇੱਕੋ ਪਰਮੇਸ਼ਰ ਹੀ ਹੈ। ਨਾਨਕਾ ਸੱਚ ਬਗੋਏ, ਅਸੀਂ ਬਿਲਕੁਲ ਸੱਚੀ ਬਗੋਏ ਕੀ ਆਖਿਆ ਕਥਨ ਕੀਤਾ ਹੈ। ਦੋਹਰਾ ਸ਼ਬਦ ਪੜਿਓ ਸ੍ਰੀ ਬਦਨ ਜਬ, ਜੋ ਗੁਰੂ ਮਹਾਰਾਜ ਨੇ ਮੁਖੋਂ ਸ਼ਬਦ ਪੜਿਆ ਹੈ। ਨਿਵੀ ਗੋਰ ਪਦ ਔਰ ਸੇਵੜਿਆ ਸੀ ਕਲਾ ਵਰਤੀ ਹੈ, ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ ਨਾ ਮਹਾਰਾਜ ਦੇ ਚਰਨਾਂ ਤੇ ਆ ਕੇ ਚੁੱਕੀ ਹੈ। ਨਮਸਕਾਰ ਕਰ ਪੁਨ ਹਟੀ, ਨਮਸਕਾਰ ਕਰਕੇ ਫਿਰ ਜਿਹੜੀ ਕਬਰ ਹੈ ਵਾਪਸ ਮੁੜ ਗਈ ਹੈ। ਠਹਿਰਾਨੀ ਨਿਜ ਠੌਰ, ਆਪਣੀ ਜਗ੍ਹਾ ਉੱਥੇ ਜਾ ਕੇ ਟਿਕ ਗਈ ਹੈ ਕਬਰ। ਮੁੱਲਾ ਸਰਬ ਬਿਲੋਕ ਕੈ, ਉੱਥੇ ਮੁੱਲਾ ਕਾਜੀ ਸੀ ਸਾਰੇ ਦੇਖ ਕੇ, ਜਿਸ ਮਾਨੇ ਮਨ ਮਾ ਆਪੋ ਆਪਣੇ ਮਨਾਂ ਵਿੱਚ ਸਾਰੇ ਚਰਜ ਹੋ ਗਏ ਹੱਕੇ ਬੱਕੇ। ਕੇ ਹੋ ਗਏ ਤਨ ਖੁਦਾਏ ਸਮ ਜਾਣ ਕੇ। ਇਹ ਜਿਹੜੇ ਆਏ ਹੈ ਤਾਂ ਖੁਦਾ ਦਾ ਸਰੀਰ ਆ ਗਿਆ, ਖੁਦਾ ਦੇ ਸਰੀਰ ਦੇ ਸਮਾਨ ਜਾਣ ਕੇ। ਨਿਵੇਂ ਚਰਨ ਚਿਤ ਚਾਹ, ਹਾਂ ਚਿਤ ਵਿੱਚ ਆਨਾ ਕਰਕੇ ਜਾਂ ਚਾਹ ਸ਼ਾਹ ਕਰਕੇ ਮਹਾਰਾਜ ਦੇ ਚਰਨਾਂ ਤੇ ਝੁਕ ਗਏ ਸਾਰੇ ਹੀ। ਅਦਕ ਮੁਹੰਮਦ ਸਭਨ ਤੇ, ਕਹਿੰਦੇ ਵੀ ਸਾਡਾ ਜਿਹੜਾ ਮੁਹੰਮਦ ਸਾਹਿਬ ਪੈਗੰਬਰ ਹੈ ਸਾਰੇ ਮੁਸਲਮਾਨਾਂ ਤੋਂ ਅਦਕ ਹੈ, ਬਹੁਤ ਵੱਡਾ ਹੈ। ਹਮ ਉੱਤਮ ਹੈ ਤਾਹ, ਹਮ ਉੱਤਮ ਹੈ ਤਾਹ, ਉੱਤਮ ਨਹੀਂ ਹੋਣਾ ਉਮਤ ਹੈ ਤਾਂ ਹੈ। ਉੱਤੋਂ ਤੇ ਉਮਤ ਵਿੱਚ ਅਰਥ ਦਾ ਬੜਾ ਫਰ, ਉਮਤ ਨੂੰ ਪਰ ਜ਼ਿਆਦਾ ਵੀ ਅਸੀਂ ਉਹਦੀ ਉਹਨੂੰ ਪੂਜਣ ਵਾਲੇ ਹਾਂ, ਉਹਦੀ ਪਰਜਾ ਉਹਦੇ ਪੰਥ ਦੇ ਪਾਉਂਦੀ ਹਾਂ। ਗੁਰ ਨਿਵੀਂ ਤੇ ਅਗਰ ਜਿਹੇ, ਕਹਿੰਦੇ ਗੁਰੂ ਨਾਨਕ ਦੇ ਅੱਗੇ ਅਸ ਮੁਰ ਸਾਹਿਬ ਦੀ ਕਬਰ ਨਿਵ ਗਈ। ਹਮ ਕਿਉਂ ਨਿਵੇਂ ਸੋ ਨਾ, ਅਸੀਂ ਇਹਨਾਂ ਦੇ ਅੱਗੇ ਕਿਵੇਂ ਮੁਸਲਮਾਨ ਨਾ ਨਿਵੀ, ਅਸੀਂ ਵੀ ਨਿਵਦੇ ਚੁੱਕਦੇ ਹਾਂ। ਆਦਰ ਕਰ ਬਹੁ ਭਾਂਤ ਸੋ, ਇਸ ਤਰ੍ਹਾਂ ਕਹਿ ਕੇ ਮੱਥੇ ਟੇਕ ਕੇ ਬਹੁਤ ਤਰ੍ਹਾਂ ਨਾਲ ਸਤਿਗੁਰੂ ਦਾ ਆਦਰ ਸਤਿਕਾਰ ਕੀਤਾ। ਆਸਨ ਉੱਚ ਬਸਾਏ, ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਉੱਚਾ ਆਸਣ ਤੇ ਬਿਠਾਇਆ ਹੈ। ਬੋਲੇ ਦੁਆਕਾਰ ਬੰਦ ਕੈ, ਉਦੋਂ ਬਾਅਦ ਜਿੰਨੇ ਸਨ ਦੋਵੇਂ ਹੱਥ ਜੋੜ ਜੋੜ ਕੇ ਬੋਲੇ। ਨਿਜ ਉਪਦੇਸ਼ ਬਤਾਏ, ਗੁਰੂ ਨਾਨਕ ਸਾਹਿਬ ਆਪਣਾ ਸਾਨੂੰ ਜਿਹੜਾ ਸੁਭ ਉਪਦੇਸ਼ ਹੈ ਦੱਸੀਏ ਜੀ ਦਈਏ ਜੀ। ਸਵਈਆ ਸ੍ਰੀ ਗੁਰ ਬੈਨ ਭਨੇ ਸੁਣ ਕੈ, ਗੁਰੂ ਮਹਾਰਾਜ ਨੇ ਉਹਨਾਂ ਹੱਥੋਂ ਸੁਣ ਕਿਉਂ ਬਚਨ ਕਹੇ। ਨਿਜ ਮ੍ਰਿਤੂ ਕੋ ਯਾਦ ਰੱਖੋ ਨਾ ਭੁਲਾਹੀ, ਕਹਿੰਦੇ ਆਪੋ ਆਪਣੀ ਜਿਹੜੀ ਮੌਤ ਉਹਨਾਂ ਨੂੰ ਉਸ ਨੂੰ ਯਾਦ ਰੱਖੋ, ਮੌਤ ਨੂੰ ਕਦੇ ਨਾ ਭੁਲਾਓ, ਇਹ ਉਪਦੇਸ਼ ਹੈ ਤੁਹਾਨੂੰ। ਸ਼ੋਰ ਵਿਕਾਰ ਤਜੋ ਪੱਖ ਬਾਦ, ਇਸ ਤਰ੍ਹਾਂ ਕਹਿੰਦੇ ਪੱਖ ਪਾਰ ਝਗੜੇ ਝਾਂਜੇ ਛੱਡ ਕੇ ਤੇ ਜਿਹੜੇ ਮਾੜੇ ਵਿਕਾਰ ਹੈ ਉਹ ਛੱਡ ਦਿਓ, ਬਦਫੈਲੀਆਂ ਕਰਨੀਆਂ ਤਿਆਗ ਦੇਵੋ। ਖੁਦਾਏ ਲਖੋ ਸਭ ਖਲਕਤ ਮਾਹੀ, ਸਾਰੀ ਖਲਕਤ ਸ੍ਰਿਸ਼ਟੀ ਵਿੱਚ ਖੁਦਾ ਦਾ ਜਲਵਾ ਪ੍ਰਕਾਸ਼ ਜਾਣੋ। ਨਾਮ ਸਦਾ ਸਿਮਰੋ ਉਰਮੈ, ਹਮੇਸ਼ਾ ਖੁਦਾ ਦਾ ਜਿਹੜਾ ਨਾਮ ਹੈ ਹਿਰਦੇ ਵਿੱਚ ਸਿਮਰਿਆ ਕਰੋ। ਜਿਹ ਤੇ ਜਮ ਦੋਜਕ ਦੇਖੋ ਨਾਹੀ, ਇਸ ਕਰਕੇ ਨਾ ਤੁਸੀਂ ਜਮ ਨੂੰ ਦੇਖੋਗੇ ਨਾ ਤੁਸੀਂ ਦੋਜਕ ਨੂੰ ਦੇਖੋ, ਨਰਕ ਤੇ ਧਰਮਰਾਜ ਨੂੰ ਨਹੀਂ ਦੇਖੋਗੇ। ਲੋਕ ਦਿਖਾਵਣ ਤੇ ਮਨ ਚਾਏ ਗਏ, ਲੋਕ ਦਿਖਾਵਾ ਜਾ ਕਰਨੇ ਇਸ ਤੋਂ ਮਨ ਨੂੰ ਕਹਿੰਦੇ ਉੱਪਰ ਚੁੱਕ ਕੇ। ਸੱਚ ਕਮਾਏ ਸਭੈ ਸੁਖ ਪਾਹੀ, ਸੱਚ ਦੀ ਕਮਾਈ ਕਰਿਆ ਕਰੋ ਫਿਰ ਸਾਰੇ ਸੁਖ ਤੁਸੀਂ ਪਾਓਗੇ। ਦੋਹਰਾ ਸੁਣ ਕਰ ਸਭ ਹਰ ਖਾਇ ਕੈ, ਇਸ ਤਰ੍ਹਾਂ ਮਹਾਰਾਜ ਦਾ ਉਪਦੇਸ਼ ਸੁਣ ਕੇ ਸਾਰੇ ਖੁਸ਼ ਹੋ ਕੇ। ਜਾਚੀ ਚਰਨ ਖਰਾਬ, ਮਹਾਰਾਜ ਦੇ ਚਰਨਾਂ ਤੇ ਵੀ ਜਿਹੜੀ ਖੜਾਮ ਪਹਿਨੀ ਪਾਈ ਹੈ ਉਹ ਮੰਗ ਲਈ ਹੈ ਕਿ ਮਹਾਰਾਜ ਸਾਨੂੰ ਇਹ ਖੜਾਮ ਬਖਸ਼ ਦੇਵੋ। ਹਿਤ ਪੂਜਨ ਕੇ ਤਹਿ ਰੱਖੀ, ਮਹਾਰਾਜ ਦੇ ਇਸ ਤਰ੍ਹਾਂ ਜਿਹੜੀ ਪੂਜਾ ਕਰਨ ਵਾਸਤੇ ਖੜਾਮ ਉੱਥੇ ਮਦੀਨੇ ਵਿੱਚ ਰੱਖ ਲਏ ਨਾਨੇ। ਖੁਤੀ ਗੋਰ ਜਿਹ ਥਾਮ, ਜਿਸ ਸਥਾਨ ਤੇ ਮੁਹੰਮਦ ਸਾਹਿਬ ਦੀ ਕਬਰ ਬਣੀ ਉੱਥੇ ਸਤਿਕਾਰ ਨਾਲ ਇਹਨਾਂ ਨੇ ਰੱਖ ਲਈ ਪੂਜਣ ਲਈ। ਕੇਤਿਕ ਦਿਵਸ ਬਿਤਾਏ ਤਹਿ, ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਮਦੀਨੇ ਜਿੱਥੇ ਮੁਹੰਮਦ ਦੀ ਕਬਰ ਬਣੀ ਹੈ ਦਿਨ ਬਤੀਤ ਕੀਤੇ ਨੇ। ਸ੍ਰੀ ਨਾਨਕ ਗੁਣ ਖਾਨ, ਗੁਰੂ ਨਾਨਕ ਸਾਹਿਬ ਸਾਰੇ ਗੁਣਾਂ ਦੀ ਖਾਣ ਹਨ। ਮੱਕੇ ਕੋ ਆਏ ਬਹਰ, ਫਿਰ ਆਪਣੀ ਮੌਜ ਵਿੱਚ ਹੀ ਕਹਿੰਦੇ ਹੌਲੀ ਹੌਲੀ ਉਹ ਮੱਕਾ ਸ਼ਹਿਰ ਵੱਲ ਤੇ ਮਦੀਨਾ ਉਹ ਕਾਬੇ ਵੱਲ ਨੂੰ ਆ ਗਏ। ਵੈਸੇ ਪੂਰਬ ਥਾਮ, ਜਿੱਥੇ ਪਹਿਲਾਂ ਆ ਕੇ ਬੈਠੇ ਸੀ ਨਾ ਉਹ ਮੱਕੇ ਦੀ ਚਾਰ ਦੀਵਾਰੀ ਦੇ ਅੰਦਰ ਬਾਹਰ ਜੀ ਉੱਥੇ ਹੀ ਫਿਰ ਆ ਬੈਠੇ ਹਾਂ। ਪੱਖਰ ਜੇ ਹਾਜੀ ਮਿਲੇ, ਇੱਧਰ ਜਿਹੜੇ ਪੱਖਰ ਸਖਰ ਤੇ ਮਰ ਹੱਜ ਕਰਨ ਵਾਲੇ ਸਤਿਗੁਰੂ ਨੂੰ ਇੱਕ ਸਾਲ ਪਹਿਲਾਂ ਮਿਲੇ ਸੀ ਤੇ ਛਿੰਨ ਪਹੁੰਚੇ ਆਏ, ਉਹ ਵੀ ਸਾਲ ਤੋਂ ਬਾਅਦ ਕਹਿੰਦੇ ਉੱਥੇ ਮੱਕੇ ਆ ਪਹੁੰਚੇ ਹਨ। ਬਿਸਮੇ ਦਰਸ ਬਿਲੋਕ ਕੈ, ਮਹਾਰਾਜ ਨੂੰ ਬੈਠਿਆਂ ਵੇਖ ਕੇ ਦਰਸ਼ਨ ਕਰਕੇ ਬੜੇ ਚਰਜੇ ਹੋਏ। ਮੁਖ ਤੇ ਬਚਨ ਅਲਾ ਜਾਏ। ਜਿਹੜੇ ਉੱਥੇ ਕਾਬੇ ਵਿੱਚ ਬੈਠੇ ਆ ਨਾ, ਉਹਨਾਂ ਨੂੰ ਮੁੱਖੋਂ ਬਚਨ ਕਹਿਣ ਲੱਗੇ ਹੈ, ਕਬ ਕੋ ਇਹ ਹਾਜੀ ਆਇਓ, ਆ ਜਿਹੜੇ ਹਾਜੀ ਜੀ ਬੈਠੇ ਕਦੋਂ ਕਦੇ ਆਏ, ਹਮ ਛੂਰਿਓ ਪਸਚਾਤ। ਇਹਨਾਂ ਨੂੰ ਪਿੱਛੇ ਕਹਿੰਦੇ ਸਾਲ ਭਰ ਹੋ ਗਿਆ, ਸੱਖਰ ਪੱਖਰ ਸ਼ਹਿਰ ਕੋਲ ਛੱਡ ਕੇ ਆਏ ਸੀ। ਕੈਸੇ ਪੰਥ ਉਲੰਘਿਓ, ਏਡਾ ਵੱਡਾ ਰਸਤਾ ਸਾਲ ਭਰ ਦਾ ਕਿਵੇਂ ਲੰਘਿਆ ਏ। ਹਿੰਦੂ ਜਨਮ ਬਖਿਆਤ, ਕਹਿੰਦੇ ਇਹਨਾਂ ਦਾ ਪ੍ਰਗਟੀ ਦਿਸਦਾ ਹੈ ਵੀ ਜਿਹੜਾ ਜਨਮ ਹੈ ਤਾਂ ਹਿੰਦੂਆਂ ਦਾ ਘਰ ਦਾ ਲੱਗਦਾ ਹੈ। ਹੁਤੇ ਸੋ ਬੈਠੇ ਨਰ ਤਹਾਂ, ਜਿਹੜੇ ਉੱਥੇ ਕਾਬੇ ਦੇ ਮੰਦਰ ਦੇ ਕੋਲ ਕੋਈ ਸਿਆਣੇ ਪੁਰਸ਼ ਬੈਠੇ ਸੀ ਹਜ ਯਾਤਰਾ ਕਰਨ ਵਾਲੇ, ਸੋ ਬੋਲੇ ਤਿੰਨ ਸਾਥ, ਉਹਨਾਂ ਦੇ ਸਾਥੀਆਂ ਬੋਲੇ ਹਨ, ਇੱਕ ਬਰਖ ਬੀਤਿਓ ਇਹਾ, ਇਹਨਾਂ ਹਾਜੀਆਂ ਨੂੰ ਤਾਂ ਇੱਕ ਸਾਲ ਆਇਆਂ ਨੂੰ ਲੰਘ ਗਿਆ। ਕਲਾਵਾਨ ਜਗਨਾਥ, ਇਹ ਤਾਂ ਬੜੇ ਸ਼ਕਤੀਆਂ ਵਾਲੇ ਸੰਸਾਰ ਦੇ ਮਾਲਕ ਹੀ ਹੈ। ਚਰਨ ਸੰਗ ਕਾਬਾ ਫੇਰਿਓ, ਦੇਖ ਲੋ ਵੀ ਚਰਨਾਂ ਦੇ ਨਾਲ ਸਾਡਾ ਜਿਹੜਾ ਕਾਬਾ ਮੰਦਿਰ ਫਿਰ ਗਿਆ ਘੁੰਮ ਗਿਆ। ਤੁਰਕ ਨਿਵੇਂ ਸਭ ਦੇਖ, ਇਸ ਕਰਕੇ ਐਸੀ ਕਲਾ ਦੇਖ ਕੇ ਜਿੰਨੇ ਮੁਸਲਮਾਨ ਹੈ ਸਭ ਇਹਨਾਂ ਦੇ ਅੱਗੇ ਨਿਮਗੇ ਚੁੱਕ ਗਏ। ਆਹ ਸਰੀਰ ਖੁਦਾਏ ਕੋ, ਜਿਹੜਾ ਗੁਰੂ ਨਾਨਕ ਸਾਹਿਬ ਦਾ ਸਰੀਰ ਹੈ ਇਹ ਤਾਂ ਖੁਦਾ ਦਾ ਸਰੀਰ ਹੈ। ਜਗ ਉਧਾਰ ਹਿਤ ਵੇਖ, ਇਹਨਾਂ ਦਾ ਸੰਸਾਰ ਦੇ ਉਧਾਰ ਕਰਨ ਵਾਸਤੇ ਉੱਪਰਲਾ ਲਵਾਹਜਾ ਆਪਣੀ ਮੌਜ ਨਾਲ ਹੀ ਬਕਰਾਈ ਧਾਰਨ ਕੀਤਾ ਹੋਇਆ। ਤਿੰਨ ਸੋਨ ਮਨ ਮਹਿਮਾ ਲਖੀ, ਉਹ ਜਿਹੜੇ ਸੰਸਾਰ ਤੋਂ ਬਾਅਦ ਆਏ ਹਨ ਉਹਨਾਂ ਨੇ ਸੁਣ ਕੇ ਵੀ ਮਹਿਮਾ ਜਾਣੀ। ਕਲਾ ਪਿਖਨ ਭਾ ਚਾਵ, ਗੁਰੂ ਨਾਨਕ ਸਾਹਿਬ ਦੀ ਤਾਕਤ ਦੇਖਣ ਦਾ ਇਹਨਾਂ ਨੂੰ ਵੀ ਚਾ ਉੱਠਿਆ। ਆਹ ਸਰੀਰ ਖੁਦਾਏ ਕੋ, ਕਹਿਣ ਲੱਗੇ ਵੀ ਜੇ ਬਿਲਕੁਲ ਗੁਰੂ ਨਾਨਕ ਸਾਹਿਬ ਖੁਦਾ ਦਾ ਸਰੀਰ ਹੈ। ਜਲ ਇਹਠਾ ਮੰਗਵਾਵ, ਕਹਿੰਦੇ ਫਿਰ ਜਿਹੜਾ ਬਹੁਤ ਉਜਲ ਜਲ ਹੈ ਨਾ ਉਹ ਇੱਥੇ ਮੰਗਾ ਕੇ ਦੇਣ। ਤੇ ਛਿਨ ਆਸਾ ਢਿੱਗ ਹੁਤੋ, ਉਸ ਵੇਲੇ ਗੁਰੂ ਮਹਾਰਾਜ ਦੇ ਹੱਥ ਵਿੱਚ ਖੁੰਡਾ ਜਿਹਾ ਹੈ ਸੀ। ਲੈ ਸ੍ਰੀ ਗੁਰ ਨਿਜ ਹਾਥ, ਖੁੰਡਾ ਜਿਹਾ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਕਾਬੇ ਕੇਰ ਦੀਵਾਰ ਮੈਂ, ਜਿਹੜਾ ਕਾਬੇ ਦੇ ਕਹਿੰਦੇ ਉਹ ਕੰਧ ਜੀ ਸੀ ਨਾ, ਦੀਵਾਰ ਜੀ ਸੀ ਬਣੀ ਹੋਈ, ਹਨੇ ਉਹ ਜ਼ੋਰ ਕੇ ਸਾਥ, ਪੂਰੇ ਬਲ ਦੇ ਨਾਲ ਹੀ ਉਹ ਮਾਰਿਆ ਹੈ। ਛੁੱਟੀ ਬੰਬ ਤਬ ਨੀਰ ਕੀ, ਉਸ ਤੋਂ ਕਹਿੰਦੇ ਪਾਣੀ ਦੀ ਜਿਹੜੀ ਬੰਬ ਛੁੱਟ ਗਈ ਇੱਕ ਧਾਰ ਨਿਕਲੀ ਹੈ। ਉਜੂ ਸਰ ਬਣੈ ਕੀਨ, ਉਸ ਪਾਣੀ ਦੇ ਨਾਲ ਸਾਰਿਆਂ ਨੇ ਕਹਿੰਦੇ ਉਜੂ ਕਰ ਲਏ, ਪੰਜ ਸ਼ਨਾਨੇ ਕਰ ਲਏ। ਚਰਨ ਬੰਦਨਾ ਕੋ ਕਰਤ, ਫਿਰ ਤਾਂ ਸਾਰੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ। ਜਾਨੀ ਅਜਮਤ ਪੀਨ, ਹਾਂ ਮਹਾਰਾਜ ਦੀ ਸਾ ਤਕੜੀ ਜਿਹੜੀ ਕਤਾਗਤ ਜਾਣ ਲਈ ਹੈ। ਬੂਜਤ ਭੇ ਕੇ ਹਥਾਨ ਤੇ, ਪੁੱਛਣ ਲੱਗੇ ਮਹਾਰਾਜ ਖੁੰਡਾ ਜਾ ਮਾਰ ਗਏ ਕਿਸ ਸਥਾਨ ਤੋਂ, ਇਹ ਤੋਂ ਨਿਕਸਿਓ ਨੀਰ, ਜਿਹੜਾ ਪਾਣੀ ਤੁਸੀਂ ਕਿੱਥੋਂ ਕੱਢ ਮਾਰਿਆ। ਹਮੈ ਬਤਾਵਾ ਭੇਦ ਸਭ, ਸਾਰਾ ਭੇਦ ਸਾਨੂੰ ਦੱਸੋ ਵੀ ਛੱਤੀ ਕੋਹ ਦਾ ਰਸਤਾ ਇੱਥੇ ਕਿਤੇ ਪਾਣੀ ਨੀ ਮਿਲਦਾ ਹੈ, ਇੱਥੋਂ ਤੁਸੀਂ ਪਾਣੀ ਕੱਢ ਮਾਰਿਆ। ਤੁਮਰੋ ਗੁਣੀ ਗਹੀਰ, ਤੁਸੀਂ ਤਾਂ ਮਹਾਰਾਜ ਗੁਣਾਂ ਦੇ ਸਮੁੰਦਰ ਹੀ ਹੋ, ਵੀ ਇੰਨਾ ਪਾਣੀ ਇੱਥੇ ਸੋਟਾ ਮਾਰ ਕੇ ਕਿੱਥੋਂ ਕੱਢਤਾ, ਕਿੱਥੋਂ ਆ ਗਿਆ। ਸ੍ਰੀ ਗੁਰ ਬੋਲੇ ਕਲਾ ਨਿਦ, ਮਹਾਰਾਜ ਕਹਿੰਦੇ ਉਸ ਵੇਲੇ ਨਾ ਆਪਣੀ ਜਿਹੜੀ ਕਲਾ ਨੂੰ ਦਿਖਾਈ ਨੂੰ ਉਹਨੂੰ ਗੁਪਤ ਕਰਕੇ ਕਹਿਣ ਲੱਗੇ ਵੀ ਇਹ ਤੁਹਾਡੀ ਕਹਿੰਦੇ ਕਲਾ ਹੈ। ਇਹ ਸ਼ਿਵ ਲਿੰਗ ਸਥਾਨ, ਜਿਹੜਾ ਸ਼ਿਵਜੀ ਦਾ ਸਥਾਨ ਹੈ ਕਹਿੰਦੇ ਉਹਦੀ ਕਲਾ ਹੈ, ਆਪਣੀ ਗੱਲ ਛਿਪਾ ਲਈ ਮਹਾਰਾਜ ਨੇ। ਯਾ ਮਹਿ ਬਰਕਤ ਵੱਡੀ ਹੈ, ਜੀ ਨੂੰ ਤੂੰ ਮੱਥੇ ਜੇ ਟੇਕਦੇ ਇਹਦੇ ਵਿੱਚ ਬਹੁਤ ਵੱਡੀ ਤਾਕਤ ਹੈ। ਚਹਿਤ ਜੋ ਦੇਤ ਸੁਦਾਨ, ਜਿਹੜਾ ਕਹਿੰਦੇ ਕੋਈ ਚਾਹੁੰਦਾ ਉਹੀ ਹੈ ਦਾਨ ਦੇ ਦਿੰਦਾ ਉਹੀ ਦਿਖਾਉਂਦਾ, ਕਹਿੰਦੇ ਉਹਦੀ ਕਲਾ ਨਾਲ ਲੱਗਿਆ, ਕਲਾ ਆਪਣੀ ਹੈ ਮਹਾਰਾਜ ਦੀ, ਪਰ ਅਪਣਾਓ ਸਾਰਾ ਕੁਛ ਲੁਕਾ ਛਿਪਾ ਲਿਆ ਹੈ। ਅੰਨ ਹੈ ਆਬ ਫਰੇਸ ਤੇ, ਮਹਾਰਾਜ ਉਹ ਮਖੌਲਜਾ ਕਰ ਕਹਿੰਦੇ ਵੀ ਇਹਦੀ ਪੂਜਾ ਕਰਨ ਵਾਸਤੇ ਤਾਂ ਪਾਣੀ ਫਰੇਸ ਤੇ ਲਿਆਉਂਦੇ ਉੱਪਰੋਂ। ਗੁਸਲ ਕਰਾਵੇ ਲਿੰਗ, ਜਿਹੜਾ ਸ਼ਿਵ ਸਿੰਘ ਇਹਦਾ ਰੋਜ਼ ਕਹਿੰਦੇ ਫਰੇਸ ਤੇ ਲਿਆ ਕੇ ਇਸ਼ਨਾਨ ਕਰਾਉਂਦੇ। ਸੋ ਨਿਕਸਿਓ ਵਹਿਰ ਕੋ, ਕਹਿੰਦੇ ਉਹੀ ਜਿਹੜਾ ਜਲ ਹੈ ਸਾਡੇ ਖੁੰਡੇ ਮਾਰਨ ਤੋਂ ਨਿਕਲਿਆ। ਉਜੂ ਕੀਓ ਜਿਹ ਸੰਗ, ਜਿਹਦੇ ਨਾਲ ਨਾਲ ਵੀ ਤੁਸੀਂ ਸਾਰਿਆਂ ਨੂੰ ਜੀ ਕੀ ਹੈ ਪੰਛ ਨਾਨਾ ਕੀਤਾ ਹੈ ਪਾਪੈ ਕੰਬਰ ਤੁਮਾਰ ਜੋ ਮਹਾਰਾਜ ਕਹਿੰਦੇ ਵੀ ਜਿਹੜਾ ਤੁਹਾਡਾ ਮੁਹੰਮਦ ਸਾਹਿਬ ਪਕੰਬਰ ਹੋਇਆ ਨਾਮ ਮੁਹੰਮਦ ਜਾ ਨਾਮ ਕਹਿੰਦੇ ਬਹੁਤ ਸਤਿਕਾਰ ਜੋ ਮੁਹੰਮਦ ਸਾਹਿਬ ਹੈ ਜੇ ਕੀ ਤੁਮ ਉੱਤਮ ਸਭ ਹੈ ਫਿਰੋਂ ਇਹ ਪੁੱਠਾ ਪੜੀ ਜਾਂਦੇ ਜੇ ਕੀ ਤੁਮ ਉਮਤ ਸਭ ਹੈ ਜਿਸ ਦੀ ਤੁਸੀਂ ਸਾਰੇ ਪਰਜਾ ਹੇਠਾਂ ਤਪ ਕੀ ਕਹਿੰਦੇ ਉਹ ਮੁਹੰਮਦ ਸਾਹਿਬ ਨੇ ਇੱਥੇ ਬੈਠ ਕੇ ਬਹੁਤ ਤਪੱਸਿਆ ਕੀਤੀ ਬੁਜ਼ੁਰਗ ਕੋ ਇਸ ਥਾਨ ਲਖ ਤੁਹਾਡੇ ਵੱਡੇ ਬਜ਼ੁਰਗ ਦਾ ਮਹਾਨ ਤਪ ਸਥਾਨ ਜਾਣ ਲਓ ਜੋ ਕੋ ਕੀਨ ਆਹਾਰ ਮੁਹੰਮਦ ਸਾਹਿਬ ਨੇ ਤਪੱਸਿਆ ਕਰਨ ਸਮੇਂ ਕਹਿੰਦੇ ਇੱਕ ਜੌ ਦਾ ਭੋਜਨ ਕੀਤਾ ਸੀ ਇੱਕ ਜੌ ਖਾਂਦੇ ਹੁੰਦੇ ਸੀ ਕੀਨ ਬੰਦਗੀ ਅਲਹਿ ਕੀ ਇਸ ਤਰ੍ਹਾਂ ਇੱਥੇ ਬੈਠ ਕੇ ਤੁਹਾਡੇ ਵੱਡੇ ਬਜ਼ੁਰਗ ਨੇ ਅੱਲਾ ਦੀ ਬੰਦਗੀ ਕੀਤੀ ਚਿਰੰਕਾਲ ਤਪ ਧਾਰ ਸਮਾਂ ਬੈਠ ਕੇ ਇੱਥੇ ਵੀ ਤਪ ਕੀਤਾ ਉਸਨੇ ਪਾਏ ਫਰਿਸ਼ਤੇ ਕੋ ਦਰਸ ਇਸ ਤਰ੍ਹਾਂ ਕਹਿੰਦੇ ਇੱਥੇ ਤੁਹਾਡੇ ਮੁਹੰਮਦ ਸਾਹਿਬ ਨੇ ਖੁਦਾ ਦੇ ਜਿਹੜੇ ਫਰਿਸ਼ਤੇ ਭੇਜੇ ਉਹਨਾਂ ਦੇ ਦਰਸ਼ਨ ਕੀਤੇ ਸ਼ਕਤਵਾਨ ਹੋਇ ਸੋਏ ਕਹਿੰਦੇ ਇਸ ਤਰ੍ਹਾਂ ਮੁਹੰਮਦ ਸਾਹਿਬ ਸ਼ਕਤੀਆਂ ਵਾਲੇ ਫਿਰ ਹੋ ਗਏ ਪੂਰਨ ਪੈ ਕੰਬਰ ਭਇਓ ਤੁਹਾਡਾ ਫਿਰ ਜਿਹੜਾ ਮੁਹੰਮਦ ਸਾਹਿਬ ਹੈ ਪੂਰਾ ਪਕੰਬਰ ਹੋਇਆ ਜਦੋਂ ਫਰਿਸ਼ਤੇ ਆਏ ਜਗ ਮਹਿ ਪ੍ਰਗਟ ਹੋਏ ਸੰਸਾਰ ਦੇ ਵਿੱਚ ਮੁਹੰਮਦ ਸਾਹਿਬ ਪਕੰਬਰ ਇਉਂ ਕਰਕੇ ਕੇ ਪ੍ਰਗਟ ਹੋਏ ਸੁਨਕਾਰ ਸਭ ਹੀ ਸੁਣ ਮੈਂ ਸਾਰੀ ਗੱਲਬਾਤ ਕੰਨਾਂ ਵਿੱਚ ਸੁਣ ਕੇ ਸਾਰਿਆਂ ਨੇ ਧੰਨ ਧੰਨ ਮੁਖ ਪਾਖ ਗੁਰੂ ਨਾਨਕ ਸਾਹਿਬ ਧੰਨੋ ਮੁਖੋਂ ਕਹਿ ਰਹੇ ਚਰਚਾ ਕੀਨੀ ਅਧਿਕ ਹੀ ਹੋਰ ਜਿਹੜੇ ਗੁਰਕੁੰਦ ਦੀਨ ਬਹਾਵ ਅਧੀਨ ਆਦਿਕ ਪੀਰ ਸੀ ਉਹਨਾਂ ਨੇ ਬੜੀ ਗਿਆਨ ਚਰਚਾ ਕੀਤੀ ਹਿਰਦੇ ਭਾਓ ਕੋ ਰਾਖ ਹਿਰਦੇ ਵਿੱਚ ਬਹੁਤ ਹੀ ਪ੍ਰੇਮ ਭਾਵ ਰੱਖ ਕਰਕੇ ਗ੍ਰੰਥ ਵਡਨ ਤੇ ਨਹਿ ਕਹੀ ਸੰਤੋਖ ਸਿੰਘ ਜੀ ਕਹਿੰਦੇ ਮੇਰਾ ਗ੍ਰੰਥ ਹੋਰ ਬਹੁਤ ਵੱਡਾ ਵਧ ਜਾਏਗੀ ਜਿਸ ਕਰਕੇ ਮੈਂ ਨੀ ਕਹਿੰਦੇ ਉਹ ਸਾਰੀ ਵਾਰਤਾ ਲਿਖੀ ਕੀਨੀ ਕਥਾ ਸਮਾਸ ਉਹ ਜਿਹੜੀ ਕਹਿੰਦੇ ਚਰਚਾ ਦੀ ਕਥਾ ਸੀ ਉਹ ਮੈਂ ਇੱਥੇ ਸੰਖੇਪ ਕਰ ਦਿੱਤੀ ਹੈ ਘੱਟ ਕਰ ਦਿੱਤੀ ਹੈ ਥੋੜੇ ਰੂਪ ਵਿੱਚ ਕਹੀ ਹੈ ਜਪ ਹੈ ਨਾਮ ਪੂਜਾ ਹੈ ਚਰਨ ਹਾਂ ਗੁਰੂ ਨਾਨਕ ਦਾ ਸਾਰੇ ਨਾਮ ਜਪਦੇ ਉਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਹੈ ਭਏ ਤੁਰਕ ਸਭ ਦਾਸ ਮੁਸਲਮਾਨ ਸੀ ਉਥੋਂ ਦੇ ਅਰਬ ਦੇਸ਼ ਦੇ ਸਾਰੇ ਮਹਾਰਾਜ ਦੇ ਸੇਵਕ ਬਣ ਗਏ ਸਭ ਕਾਜੀ ਅਤ ਦੀਨ ਹੋਏ ਜਿੰਨੇ ਕਾਜੀ ਹੈ ਸਾਰੇ ਬਹੁਤ ਹੀ ਨਿਮਰਤਾ ਸਹਿਤ ਹੁੰਦੇ ਕਹੈ ਬੈਨ ਸਿਰ ਨਾਏ ਹਾਂ ਸਿਰ ਨਵਾ ਨਵਾ ਕੇ ਮਹਾਰਾਜ ਦੇ ਅੱਗੇ ਬਚਨ ਕਹਿੰਦੇ ਤੀਜਾ ਚਰਨ ਖਰਾਮ ਅਬ ਮਹਾਰਾ ਹੁਣ ਸਾਨੂੰ ਆਪਣੇ ਚਰਨਾਂ ਦੀ ਇਹ ਪਵਿੱਤਰ ਖੜਾਮ ਬਖਸ਼ ਦਈਏ ਹਮ ਪੂਜਾ ਹੈ ਚਿਤ ਲਾਏ ਅਸੀਂ ਮਹਾਰਾਜ ਇੱਥੇ ਕਾਬੇ ਚਿਤ ਲਾ ਕੇ ਦਿਲ ਲਾ ਕੇ ਪੂਜਿਆ ਕਰਾਂਗੇ ਸਵਈਆ ਦੂਸਰੀ ਕੌਂਸ ਲਈ ਧਰ ਕਾਬੇ ਮੈਂ ਇਸ ਤਰ੍ਹਾਂ ਇਹ ਖੜਾਮ ਤਾਂ ਮਦੀਨੇ ਵਾਲਿਆਂ ਨੇ ਲੈ ਸੀ ਦੂਸਰੀ ਜਿਹੜੀ ਖੜਾਮ ਸੀ ਉਹ ਕਹਿੰਦੇ ਕਾਬੇ ਵਾਲੇ ਮਜੋਰਾਂ ਨੇ ਰੱਖ ਲਈ ਇੱਥੇ ਪੂਜਤ ਤਾਂ ਹੈ ਸਭੈ ਤੁਰ ਕੰਨ ਜਿੰਨੇ ਮੁਸਲਮਾਨ ਹੈ ਸਭ ਕਹਿੰਦੇ ਉਹਨਾਂ ਨੂੰ ਪੂਜਦੇ ਖੜਾਵਾਂ ਨੂੰ ਹੈ ਇਹ ਆਪ ਖੁਦਾਏ ਧਰਾ ਤਨ ਆਪੋ ਵਿੱਚ ਹੀ ਕਹਿੰਦੇ ਹੈ ਵੀ ਇਹ ਤਾਂ ਖੁਦਾ ਨੇ ਆਪ ਹੀ ਗੁਰੂ ਨਾਨਕ ਸਾਹਿਬ ਦਾ ਸਰੀਰ ਧਾਰਿਆ ਹੋਇਆ ਲੋਕ ਉਧਾਰਨ ਆਉ ਮਨ ਮਨ ਮਨ ਵਿੱਚ ਵਜਿਆ ਵੀ ਸਾਡੇ ਵਰਗੇ ਲੋਕਾਂ ਦਾ ਉਧਾਰ ਕਰਨ ਵਾਸਤੇ ਕੀਰਤ ਹੋਏ ਰਹੀ ਜਿਤ ਹੀ ਹਾਂ ਜਿੱਧਰ ਕਿੱਧਰ ਹਰ ਪਾਸੇ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਹੋ ਰਹੀ ਹੈ ਤਿਤ ਉਜਲ ਸੋਹਤ ਜੌਨ ਸਮਾਨ ਤਿਤ ਇਸ ਤਰ੍ਹਾਂ ਕਹਿੰਦੇ ਉਜਲ ਹੋ ਰਹੀ ਹੈ ਪਹਿਚਾਣੀ ਜਾਂਦੀ ਹੈ ਬੈਠੇ ਹੋਤੇ ਇੱਕ ਕਾਲ ਇਕੱਲੇ ਹੀ ਇੱਕ ਸਮੇਂ ਗੁਰੂ ਨਾਨਕ ਸਾਹਿਬ ਜੀ ਇਕੱਲੇ ਆਕਾਂਤ ਵਿੱਚ ਬੈਠੇ ਸੀ ਤਾਂ ਛਿੰਨ ਸ੍ਰੀ ਮੁਖ ਬੈਨ ਬਖਾਨਾ ਉਸ ਸਮੇਂ ਮੁੱਕੋ ਮਹਾਰਾ ਨੇ ਬਚਨ ਕਿਹਾ ਕਬਿਤ ਹਉ ਮਰ ਦਾਨ ਬੈਸੇ ਪਾਸ ਤੇ ਥਾਨ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਗੁਰੂ ਮਹਾਰਾਜ ਦੇ ਕੋਲ ਉਸ ਸਥਾਨ ਤੇ ਬੈਠੇ ਸੀ ਆਜ ਹਮੈ ਯਾਦ ਕੀ ਨੋ ਮਮ ਸੁਸਾਨਾ ਮਨ ਸੁਸਾ ਨਾਨਕੀ ਕਹਿ ਨਾ ਕਹਿ ਕਹਿ ਤਨ ਕਹਿ ਆਜ ਸਾਸ ਕੀ ਨੋ ਮਨ ਸੁਸਾ ਨਾਨਕੀ ਨੂੰ ਥਾਨਾ ਤੋਂ ਕਹੇ ਤੇ ਨਾ ਵਿਸਰਾਮ ਨਾ ਸਥਾਨਾਂ 'ਤੇ ਵਿਸਰਾਮ ਲੱਗਾ ਹੋਇਆ, ਕੋਮਾ ਲੱਗਿਆ, ਚੁੰਗਾ ਕੁਬੜੀ ਜਾਂਦਾ। ਆਹੋ ਮਰਦਾਨਾ ਵੈਸੇ ਪਾਸ ਅਤੇ ਥਾਨਾ ਇੱਥੇ ਲੱਗ ਗਿਆ ਵੀ ਉਸ ਸਥਾਨ 'ਤੇ ਅਸੀਂ ਭਾਈ ਬਾਲਾ ਜੀ ਕਿਤੇ ਮੈਂ ਅਤੇ ਮਰਦਾਨਾ ਬੈਠੇ ਸੀ। ਕਹਿ ਆਜ ਹਮੇ ਯਾਦ ਕੀਨੋ ਮਨ ਸੁਸਾ ਨਾਨਕੀ। ਕਹਿਣ ਲੱਗੇ ਵੀ ਇਹ ਭਾਈ ਬਾਲਾ ਮਰਦਾਨਾ, ਅੱਜ ਸਾਨੂੰ ਸਾਡੀ ਜਿਹੜੀ ਵੱਡੀ ਭੈਣ ਆ ਉਹਨੇ ਮਨ ਵਿੱਚ ਯਾਦ ਕੀਤਾ ਹੈ। ਚੱਲਿਓ ਆਬ ਚਾਹੀਏ ਨਾ ਬਿਲੰਬ ਕੋਲ ਗਈ ਹੈ। ਇਹ ਭਾਈ ਮਰਦਾਨਾ ਬਾਲਾ ਆਪਾਂ ਹੁਣੇ ਚੱਲਣਾ ਚਾਹੀਏ, ਦੇਰੀ ਨਾ ਲਗਾਈਏ। ਸੁਧ ਲੀਜਾ ਬੇਗ ਜਾਏ ਕਾਰਪੁਰ ਸੁਲਤਾਨ ਕੀ। ਆਪਣੇ ਭੈਣ ਦੀ ਖਬਰਸਾਰ ਛੇਤੀ ਜਾ ਕੇ ਲਈਏ ਸੁਲਤਾਨਪੁਰ ਸਾਹਿਬ ਜਾ ਕੇ। ਬੋਲਿਓ ਮਰਦਾਨਾ ਆਬ ਸੰਧਿਆ ਕਾਲ ਭਇਓ ਪ੍ਰਭ। ਭਾਈ ਬਾਲਾ ਜੀ ਤਾਂ ਬੋਲੇ ਨੀ, ਮਰਦਾਨਾ ਬੋਲੇ ਕਹਿੰਦੇ ਮਹਾਰਾ ਹੁਣ ਤਾਂ ਸ਼ਾਮ ਦਾ ਸਮਾਂ ਹੋ ਗਿਆ, ਸੂਰਜ ਛਿਪ ਚੱਲਿਆ। ਕੈਸੇ ਬਿਦ ਬਣੈ ਤਹਾਂ ਤੂਰਨ ਹੀ ਜਾਨਕੀ। ਤੇ ਮਹਾਰਾ ਹੁਣ ਛੇਤੀ ਜਾਣ ਦੀ ਵਿਧੀ ਕਿਵੇਂ ਛੱਡਦੀ ਹੈ, ਸੂਰਜ ਤਾਂ ਛਿਪ ਗਿਆ। ਰਹੋ ਇਹ ਠੌਰ ਰਹਿਣ ਭੋਰ ਕੋ ਭਿਆਨ ਕੀ ਜੈ। ਇਸ ਸਥਾਨ ਤੇ ਰਾਤ ਰਹੋ, ਸਵੇਰ ਨੂੰ ਆਪ ਮਹਾਰਾ ਚੱਲਣਾ ਕਰੀਏ। ਮਹਿਮਾ ਨਾ ਜਾਣ ਸਕੇ ਕਰੁਣਾ ਨਿਧਾਨ ਕੀ। ਭਾਈ ਬਾਲਾ ਜੀ ਕਹਿੰਦੇ ਜੋ ਕਿਰਪਾ ਦੇ ਖਜ਼ਾਨੇ ਸਤਿਗੁਰੂ, ਉਹਨਾਂ ਦੀ ਮਹਿਮਾ ਨੂੰ ਮਰਦਾਨਾ ਜਾਣ ਨਹੀਂ ਸਕਿਆ ਹੈ। ਦੋਹਰਾ ਗੁਰੂ ਕਹੈ ਤੂਰਨ ਚੱਲੈ। ਗੁਰੂ ਮਹਾਰਾਜ ਕਹਿੰਦੇ ਮਰਦਾਨੇ ਵੀ ਆਪਾਂ ਛੇਤੀ ਚੱਲਾਂਗੇ। ਅਬ ਹੀ ਪੁਰ ਸੁਲਤਾਨ, ਹੁਣੇ ਸੁਲਤਾਨਪੁਰ ਸਾਹਿਬ ਆਪਾਂ ਚਲੇ ਜਾਣਾ। ਸੁਸਾ ਸੰਗ ਮਮ ਬਚਨ ਹੈ। ਕਿਉਂਕਿ ਭਾਈ ਮਰਦਾਨਾ ਸਾਡੀ ਭੈਣ ਦੇ ਨਾਲ ਸਾਡਾ ਇਹ ਬਚਨ ਹੈ ਪੱਕਾ। ਕਿਉਂ ਕਰ ਸਕੈ ਸੁਹਾਨ, ਉਹ ਬਚਨ ਨੂੰ ਅਸੀਂ ਵੀ ਕਿਵੇਂ ਨਾਸ ਕਰ ਸਕਾਂਗੇ। ਅਸ ਕਹਿ ਗਮਨੇ ਤੁਰਤ ਹੀ। ਇਸ ਤਰ੍ਹਾਂ ਮਰਦਾਨੇ ਨੂੰ ਕਹਿ ਕੇ ਉੱਥੋਂ ਬੜੀ ਛੇਤੀ ਚੱਲ ਪਏ। ਹੁਤੋ ਜੋ ਸੰਧਿਆ ਕਾਲ, ਸ਼ਾਮ ਦਾ ਸਮਾਂ ਸੀ, ਸੂਰਜ ਹੀ ਛਿਪਣ ਲੱਗਿਆ ਸੀ। ਘਟੀ ਨਿਸਾ ਬੀਤੀ ਜਬ ਹੈ, ਕਹਿੰਦੇ ਇੱਕ ਘੜੀ ਰਾਤ ਬੀਤ ਗਈ ਹੈ। ਪਹੁੰਚੇ ਨਗਰ ਕਿਰਪਾਲ, ਕਿਰਪਾਲੂ ਜਿਹੜਾ ਸੁਲਤਾਨ ਨਗਪੁਰ ਨਗਰ ਉੱਥੇ ਆ ਪਹੁੰਚੇ। ਕਬਿਤ ਤੁਲਸਾਂ ਜੋ ਦਾਸੀ ਸੋ ਦੇਖ ਹਰ ਖਾਈ ਕਹਿ। ਜਿਹੜੀ ਤੁਲਸਾ ਨਾਮ ਦੀ ਦਾਸੀ ਸੀ ਮਹਾਰਾ ਨੂੰ ਆਉਂਦਿਆਂ ਦੇਖ ਕੇ ਉਹ ਬਹੁਤ ਖੁਸ਼ ਹੋ ਗਈ। ਬਹੂ ਜੀ ਵਧਾਈ ਤੁਮ ਭਰਾਤ, ਕਹਿ ਬਹੂ ਜੀ ਵਧਾਈ, ਕਹਿ ਬਹੂ ਜੀ ਵਧਾਈ ਤੁਮ ਭਰਾਤ ਆਇਓ ਜਾਨੀਏ। ਕਹਿਣ ਲੱਗੀ ਹੈ ਬਹੂ ਜੀ ਤੁਹਾਨੂੰ ਵਧਾਈਆਂ ਹੋਣ, ਤੁਹਾਡੇ ਭਰਾ ਗੁਰੂ ਨਾਨਕ ਸਾਹਿਬ ਜੀ ਆ ਗਏ, ਸਮਝ ਲਈਏ। ਧਾਈ ਹਰ ਖਾਈ ਫਨ ਰਾਈ ਮਨ ਪਾਈ ਮਨੋ। ਇਸ ਤਰ੍ਹਾਂ ਸੁਣ ਕੇ ਕਹਿੰਦੇ ਦੌੜੀ ਹੈ, ਖੁਸ਼ ਹੋਈ ਹੈ, ਜਿਵੇਂ ਸ਼ੇਸ਼ ਨਾਨਕ ਨੇ ਕੋਈ ਮਨ ਦੇ ਮਣੀ ਪਾ ਲਈ ਹੋਵੇ। ਘੜੀ ਸੁਖ ਦਾਈ ਸੋ ਆਪ ਭਈ ਅਪਰਮਾਨੀਏ। ਉਹ ਜਿਹੜੀ ਘੜੀ ਹੈ ਸੁਖ ਦੇਣ ਵਾਲੀ ਹੋ ਗਈ ਹੈ, ਬਹੁਤ ਹੀ ਮਹਾਨ। ਦੇਖ ਨਿਜ ਭਾਈ ਪਦ ਕੰਜ ਲਪਟਾਈ। ਆਪਣੇ ਭਰਾ ਗੁਰੂ ਨਾਨਕ ਸਾਹਿਬ ਜੀ ਨੂੰ ਆਇਆ ਦੇਖ ਕੇ ਤੇ ਚਰਨਾ ਕਮਲਾਂ ਤੇ ਲੱਗ ਗਈ, ਚਿੰਬੜ ਗਈ ਹੈ। ਗੁਰੂ ਹੱਥ ਸੋ ਉਚਾਈ ਸਨ ਮਾਨਤ ਮਹਾਨੀ। ਮਹਾਰਾ ਨੇ ਹੱਥ ਦੇ ਕੇ ਤਾਂ ਚੁੱਕਿਆ ਹੈ ਤੇ ਬਹੁਤ ਹੀ ਸਨਮਾਨ ਕੀਤਾ ਭੈਣ ਦਾ। ਬੋਲੇ ਦੁੱਖ ਦਾਹੀ ਕੀਨੂੰ ਯਾਦ ਮਨ ਮਾਹੀਆਂ। ਦੁੱਖਾਂ ਨੂੰ ਦਗਦ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬੋਲੇ ਤੂੰ ਭੈਣ ਮਨ ਵਿੱਚ ਯਾਦ ਕੀਤਾ ਸੀ। ਜਾਂ ਤੇ ਆਇਓ ਤੁਮ ਪਾਹੀ ਨੀਕੇ ਹਿਰਦੇ ਪਹਿਚਾਨੀਏ। ਇਸੇ ਕਰਕੇ ਤੁਹਾਡੇ ਪਾਸ ਅਸੀਂ ਚੱਲ ਕੇ ਆ ਜਾਏ, ਹਿਰਦੇ ਵਿੱਚ ਚੰਗੀ ਤਰ੍ਹਾਂ ਜਾਣ ਪਛਾਣ ਲਈਏ। ਦੋਹਰਾ ਮੰਚ ਡਸਾਇਓ ਬੈਸ ਗਏ। ਜਦੋਂ ਗੁਰੂ ਮਹਾਰਾਜ ਕਹਿ ਰਹੇ ਉਸ ਵੇਲੇ ਭੈਣ ਨੇ ਪਨਗਡਾਇਆ ਆਪ ਜੀ ਬੈਠ ਕੇ। ਬੋਲੇ ਬਾਹਰ ਕਿਰਪਾਲ, ਫਿਰ ਦਿਆਲੂ ਕਿਰਪਾਲੂ ਸਤਿਗੁਰੂ ਆਉਂ ਬੋਲੇ। ਕਹੋ ਸੁਸਾ ਨਿਜ ਕਾਜ ਅਬ, ਭੈਣ ਆਪਣਾ ਜਿਹੜਾ ਕੰਮ ਹੈ ਹੁਣੇ ਹੀ ਆਖ ਤੂੰ। ਪੂਰਾ ਸੋ ਤਤਕਾਲ, ਜਿਹੜਾ ਕੰਮ ਹੈ ਹੁਣੇ ਅਸੀਂ ਬੜੀ ਛੇਤੀ ਪੂਰਾ ਕਰ ਦਿਆਂਗੇ। ਕਬਿਤ ਨਾਨਕੀ ਕਹਿਤ ਚਿਤ ਚਾਹੇ ਦਰਸ਼ਨ ਹਿਤ ਕੀ। ਨਾਨਕੀ ਜੀ ਕਹਿਣ ਲੱਗੇ ਹੇ ਗੁਰੂ ਨਾਨਕ ਸਾਹਿਬ, ਮੇਰਾ ਜਿਹੜਾ ਚਿੱਤ ਉਹ ਕਹਿੰਦੇ ਦਰਸ਼ਨਾਂ ਵਾਸਤੇ ਜਾਇਆ। ਕਿਨੋ ਚਿੱਤ ਮਿਲੇ ਬਿਨ ਬਰਖ ਬਿਹਾਏ। ਕਿਉਂ ਮਾਰਾ ਮਾਰਾ ਮੈਂ ਚੇਤੇ ਕੀਤਾ ਸੀ ਵੀ ਆਪ ਜੀ ਨੂੰ ਮਿਲੇ ਤੋਂ ਬਿਨਾਂ ਸਾਲ ਲੰਘ ਗਿਆ ਹੈ। ਭਰਾਤ ਨੇ ਵਿਸਾਰੀ ਮੋਹੇ ਮੋਕ ਚਾਹ ਦੇਖੋ ਤੋਹੇ। ਦੇਖੋ ਗੁਰੂ ਨਾਨਕ ਸਾਹਿਬ ਭਰਾ ਨੇ ਮੈਨੂੰ ਭੈਣ ਨੂੰ ਭੁਲਾ ਦਿੱਤਾ ਹੈ ਤੇ ਮੈਂ ਕਿਸ ਤਰ੍ਹਾਂ ਹੁਣ ਉਹਨਾਂ ਨੂੰ ਦੇਖਾਂ। ਐਸੇ ਕਹੇ ਆਖਣ ਤੇ ਆਸਨ ਟੁਰਾਏ। ਇਸ ਤਰ੍ਹਾਂ ਦੇ ਬਚਨ ਕਹਿ ਕੇ ਤੇ ਅੱਖਾਂ ਅੱਖਾਂ ਤੋਂ ਜਿਹੜੇ ਅੰਸੂ ਜੀ ਉਹ ਕਿਰਨ ਲੱਗੇ ਭੈਣ ਜੀ। ਪਹੁੰਚ ਮੁਖ ਹਾਥ ਸਾਥ ਬੂਝਾ ਸੁਖ ਗਾਥ ਪੁੰਨ। ਇਸ ਤਰ੍ਹਾਂ ਕਹਿੰਦੇ ਹੱਥ ਨਾਲ ਮੁਖ ਜਾ ਸਾਹ ਕਰਕੇ ਸੁਖ ਦੇ ਸਹਿਤ ਗੱਲਬਾਤ ਪੁੱਛਦੀ ਹੈ ਭੈਣ। ਹੋਵੇ ਗਏ ਸਮੀਪ ਜਾਂ ਤੇ ਤੂਰ ਨਹੀਂ ਆਏ ਹੈ। ਗੁਰੂ ਨਾਨਕ ਸਾਹਿਬ ਤੁਸੀਂ ਨੇੜੇ ਆਏ ਹੋਵੋਗੇ ਜਿਸ ਕਰਕੇ ਬੜੀ ਛੇਤੀ ਆ ਗਏ। ਹੁਣੇ ਚੇਤੇ ਕੀਤਾ ਸੀ ਇਹ ਕਰੀਕ ਪਹਿਲਾਂ। ਭਾਖੇ ਮਰਦਾਨਾ ਯਾਰ ਰਜਾਦੀ ਸੁਣ ਲਈ ਜਹਿਤ। ਮਰਦਾਨਾ ਕਹਿਣ ਲੱਗਾ ਹੇ ਸ੍ਰੇਸ਼ ਦੀ ਸੁਪੁੱਤਰੀ ਸੁਣ ਲੈ ਹੁਣ। ਤੇਰੇ ਹੀ ਹਜ਼ਾਰ ਕੋਸ ਕੇਤੇ ਤਾਜ ਧਾਏ ਹੈ। ਨਿਤ ਤੇਰੇ ਹੀ ਬਜ਼ਾਰ ਤੇਰੇ ਵਾਸਤੇ ਕਹਿੰਦੇ ਹਜ਼ਾਰਾਂ ਕੋ ਮਾਰਾ ਛੱਡ ਕੇ ਦੌੜ ਕੇ ਆਏ ਇੱਥੇ। ਕਬਿਤ ਛਿਨ ਵਿਖੇ ਆਏ ਕੇਤੇ ਬਰਖ ਕੇ ਪੰਥ ਜੋ। ਆ ਜਿਹੜਾ ਕਹਿੰਦੇ ਕਈ ਸਾਲਾਂ ਦਾ ਰਸਤਾ ਸੀ ਉਹ ਤੇਰੇ ਕਰਕੇ ਛਿਨ ਵਿੱਚ ਹੀ ਮਾਰਾ ਜਾ ਗਏ। ਨਾਨਕ ਜੀ ਨੈਣ ਨੇ ਕਿ ਸੈਨ ਸੋ ਨਿਵਾਰਿਆ। ਮਰਦਾਨਾ ਜੇ ਦੱਸਣੀ ਲੱਗਿਆ ਸੀ ਮਹਾਰਾਜ ਅੱਖਾਂ ਦੇ ਇਸ਼ਾਰੇ ਦੇ ਨਾਲ ਇਸ਼ਾਰਾ ਜਿਹਾ ਕਰਕੇ ਹਟਾਤਾ ਵੀ ਤੂੰ ਬੜਾ ਨਾ ਖੋਲ ਕੇ ਦੱਸੀ ਚੱਲ। ਸੋਧਰੀ ਸੁਕਾਹੈ ਚਿਤ ਚਿਤਵਨ ਪੂਰੀ ਪਈ। ਹਾਂ ਉਸ ਵੇਲੇ ਭੈਣ ਨੂੰ ਕਹਿਣ ਲੱਗੇ ਤੁਹਾਡੀ ਚਿਤ ਦੀ ਜਿਹੜੀ ਚਾਹਨਾ ਉਹ ਤਾਂ ਹੁਣ ਪੂਰੀ ਹੋ ਗਈ ਹੈ। ਦੀਜੇ ਅਬ ਆਇਸ ਬਿਲੰਬ ਕੋ ਬਿਦਾਰਿਆ। ਇਹ ਭੈਣ ਦੇਰੀ ਛੱਡ ਕੇ ਸਾਨੂੰ ਜਾਣ ਦੀ ਆਗਿਆ ਦੇ ਦਈਏ ਹੁਣੇ। ਜੀਜੇ ਆਗਿਆ ਬਿਨੈ ਕੀਜੈ ਖੁਸ਼ੀ ਕਹਿ ਦੀਜੇ ਤੁਮ। ਸਾਡੇ ਜੀਜਾ ਜੀ ਉਹ ਅੱਗੇ ਬੇਨਤੀ ਕਰ ਦੇਣੀ ਜੈ ਰਾਮ ਅੱਗੇ ਤੇ ਸਾਨੂੰ ਹੁਣੇ ਕਹਿੰਦੇ ਖੁਸ਼ੀ ਦੇ ਦੇਣਾ ਕਰੀਏ। ਪੰਥ ਪਾਰ ਠੰਡੇ ਹਮ ਚਹਿਤ ਪਧਾਰਿਆ। ਕਿਉਂਕਿ ਅਸੀਂ ਰਸਤੇ ਉਪਰੀ ਖੜੋਤੇ ਹੋਏ ਆ ਤੇ ਅੱਗੇ ਜਾਇਆ ਚਾਹੁੰਦੇ ਹਾਂ। ਐਸੇ ਸੁਣ ਬੈਨ ਭਇਓ ਹੀਓ ਬਿਨ ਚੈਨ। ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਭੈਣ ਦਾ ਜਿਹੜਾ ਹਿਰਦਾ ਚੈਨ ਤੋਂ ਸ਼ਾਂਤੀ ਤੋਂ ਬਗੈਰ ਹੋ ਗਿਆ ਬੇਚੈਨ ਜੀ ਹੋ ਗਈ। ਬਹੁ ਰੁਦਨ ਤੇ ਨੈਣ ਕਰ ਅੰਸ ਨੂੰ ਘੁਟਾਰਿਆ। ਅੱਖਾਂ ਤੋਂ ਰੋਣਾ ਕਰਕੇ ਜਿਹੜੇ ਅਥਰੂ ਜੀ ਉਹ ਸੁੱਟੇ ਹਨ ਢਾਲੇ ਹਨ ਛੱਡੇ ਹਨ। ਕਵਿਤ ਸ੍ਰੀ ਚੰਦ ਆਨ ਕੀਨ ਠੰਡ ਅਗਵਾਨ ਜਬ। ਅਥਰੂ ਜੇ ਕੇਰਦਿਆਂ ਹੋਇਆ ਸ੍ਰੀ ਚੰਦ ਨੂੰ ਲਿਆ ਕੇ ਮਹਾਰਾਜ ਦੇ ਅੱਗੇ ਲਿਆ ਕੇ ਖੜਾ ਕਰ ਦਿੱਤਾ। ਬੰਦੇ ਮੈਂ ਦੋ ਪਾਨ ਤਬ ਬੈਨ ਕੋ ਬਖਾਨਿਆ। ਭਾਈ ਬਾਲਾ ਜੀ ਕਹਿੰਦੇ ਮੈਂ ਦੋਵੇਂ ਹੱਥ ਜੋੜੇ ਗੁਰੂ ਨਾਨਕ ਸਾਹਿਬ ਦੇ ਅੱਗੇ ਜੋੜੇ ਤੇ ਉਹ ਬਚਨ ਕਿਹਾ। ਸੋਧਰੀ ਰੁਦਨ ਬਿਲਖਾਤ ਹੈ ਬਦਨ। ਆਪ ਜੀ ਦੀ ਵੱਡੀ ਭੈਣ ਰੋ ਰਹੀ ਹੈ ਤੇ ਮੁੱਖ ਤੋਂ ਇਸ ਤਰ੍ਹਾਂ ਬਿਰਖਾਦਰੀ ਦੁਖੀ ਹੋ ਰਹੀ ਹੈ। ਨਹੀਂ ਜੀਜਾ ਹੈ ਸਦਨ ਆਜ ਰਹੋ ਨਾ ਪਿਆਨਿਆ। ਵੀ ਮਾਰਾ ਘਰੇ ਹੈ ਨੀ ਅੱਜ ਮਾਰਾ ਇਹ ਨਾ ਜਾਓ ਤੇ ਇੱਥੇ ਕਰੀ ਰਹਿ ਪੋ ਭੈਣ ਦੇ। ਗੁਰੂ ਗਤ ਦੈਨ ਰਹੇ ਨਾਨਕੀ ਕੇ ਐਨ ਰਹਿਣ। ਭਾਈ ਬਾਲਾ ਜੀ ਕਹਿੰਦੇ ਉਹ ਮਾਰਾ ਮੰਨ ਕੇ ਮੁਕਤੀ ਦੇਣ ਵਾਲੇ ਆਪਣੀ ਭੈਣ ਦੇ ਘਰ ਦੇ ਵਿੱਚ ਰਾਤ ਦੇ ਸਮੇਂ ਰਹੇ। ਮੇਰੇ ਬੈਨ ਸੁਣੇ ਤਾਬ ਸੁਖ ਦਾਨ ਮਾਨਿਆ। ਮੇਰੇ ਜਦੋਂ ਬਚਨ ਸੁਣੇ ਹਨ ਸੁਖ ਦੇਣ ਵਾਲੇ ਸਤਿਗੁਰਾਂ ਨੇ ਮੰਨ ਲਏ ਤੇ ਰਹਿ ਪਏ। ਕਵਲ ਬਦਨ ਸੁੱਠ ਗਿਆਨ ਕੋ ਸਦਨ। ਜਿਨ੍ਹਾਂ ਦਾ ਕਵਲ ਵਰਗਾ ਮੁੱਖ ਹੈ ਤੇ ਗਿਆਨ ਦੇ ਤਾਂ ਘਰ ਹੀ ਹਨ ਗੁਰੂ ਨਾਨਕ ਸਾਹਿਬ। ਦਾਸ ਮੋਹ ਕੋ ਕਦਨ ਦਰਸ਼ਨ ਦੁੱਖ ਹਾਨਿਆ। ਦਾਸਾਂ ਦਾ ਮੋਹ ਕੱਟਣ ਵਾਲੇ ਹੈ ਦਰਸ਼ਨ ਜਿਨ੍ਹਾਂ ਦਾ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਕਬਿਤ ਆਇਓ ਹੈ ਜੈਰਾਮ ਦੌੜ ਕੀਨੀ ਹੈ ਪ੍ਰਣਾਮ। ਇੰਨੇ ਨੂੰ ਜੈ ਰਾਮ ਜੀ ਆ ਗਏ ਦੌੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਗੁਰ ਹਾਥ ਸੋ ਉਚਾਏ ਤਾਂ ਕੋ ਵੰਦਨਾ ਕਰਤ ਹੈ। ਮਹਾਰਾਜ ਨੇ ਹੱਥ ਦੇ ਪਰੇ ਕਰਕੇ ਇਸ ਤਰ੍ਹਾਂ ਉਹਨੂੰ ਚਰਨਾਂ ਤੇ ਨਮਸਕਾਰ ਕੀਤੀ ਹੈ ਸੰਸਾਰੀ ਰੀਤੀ ਜਾਣ ਕੇ। ਪੂਜਤ ਕੁਸ਼ਲ ਬੈਸ ਸਾਦਰ ਸੇ ਮਿਲਨੀ ਕੇ। ਆਪੋ ਵਿੱਚ ਇੱਕ ਦੂਸਰੇ ਨੂੰ ਸਤਿਕਾਰ ਨਾਲ ਮਿਲ ਕੇ ਬੈਠ ਕੇ ਤੇ ਸੁੱਖ ਸਾਂਦ ਰਾਜੀ ਖੁਸ਼ੀ ਪੁੱਛ ਰਹੇ। ਭੋਜਨ ਕਰਾਇਓ ਸ਼ੋਕ ਮਨ ਤੇ ਹਰਤ ਹੈ। ਇਸ ਤਰ੍ਹਾਂ ਕਹਿੰਦੇ ਭੋਜਨ ਛਕਾਇਆ ਹੈ ਤੇ ਮਨ ਦੇ ਜਿਹੜੇ ਸ਼ੋਕ ਹੈ ਨਾਸ ਕੀਤੇ ਮਿਲ ਜੁੜ ਕੇ। ਖਾਏ ਕੇ ਅਸਨ ਪੌਡ ਸੋਭਗ ਬਸਨ ਲੇ। ਗੁਰੂ ਮਹਾਰਾਜ ਭੋਜਨ ਛਕ ਕੇ ਤੇ ਸੋਹਣਾ ਜਿਹੜਾ ਆਸਨ ਹੈ ਬਸਤਰ ਜਾ ਲੈ ਕੇ ਉਹਦੇ ਤੇ ਲੇਟ ਗਏ ਹਨ। ਜਾ ਕੇ ਦਰਸ਼ਨ ਭਾਵ ਵੰਦਨ ਟਰਤ ਹੈ। ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੀਆਂ ਸੰਸਾਰ ਦੇ ਮੋਹ ਮੁੰਡਾ ਦੇ ਬੰਧਨ ਟਲ ਜਾਂਦੇ ਹੈ। ਡੇਢ ਜਾਮ ਜਾਮਨੀ ਤੇ ਕੀਨੋ ਇਸ਼ਨਾਨ ਨੀਰ। ਜਦੋਂ ਕਹਿੰਦੇ ਡੇਢ ਕੁ ਪੈਰ ਰਾਤ ਰਹਿ ਗਈ, ਉੱਠ ਕੇ ਪਾਣੀ ਦੇ ਨਾਲ ਇਸ਼ਨਾਨ ਕਰ ਲਿਆ। ਜਗਤ ਉਧਾਰ ਬੇਗੀ ਕਾਮਨਾ ਧਰਤ ਹੈ। ਗੁਰੂ ਨਾਨਕ ਸਾਹਿਬ ਸੰਸਾਰ ਦੇ ਉਧਾਰ ਦੀ ਕਾਮਨਾ ਇਸ਼ਾਰਾ ਕਰ ਰਹੇ ਹੈ। ਕਬਿਤ ਭੋਰ ਪਈ ਚਲਬੇ ਕੋ ਤਿਆਰ ਪਏ ਦੀਨਾ ਨਾਥ। ਜਦੋਂ ਸਵੇਰ ਜੀ ਹੋਣ ਲੱਗੀ, ਉਹਦੇ ਚੱਲਣ ਲਈ ਮਹਾਰਾਜ ਤਿਆਰ ਹੋ ਗਏ। ਗਰੀਬਾਂ ਦੇ ਮਾਲਕ ਬੋਲੇ ਮਰਦਾਨੇ ਸੋ ਰਬਾਬ ਕੰਧ ਲੀਜੀਏ। ਮਰਦਾਨਾ ਜੀ ਨੂੰ ਬੋਲੇ ਆ ਵੀ ਆਪਣਾ ਜਿਹੜਾ ਰਬਾਬ ਹੈ ਮੋਢੇ ਉੱਪਰ ਰੱਖ ਲੈਣਾ ਕਰੀ। ਸੁਸਾ ਸੁਨ ਆਈ ਬਾਨੀ ਬਦਨ ਅਲਾਈ। ਭੈਣ ਸੁਣ ਕੇ ਆ ਗਈ ਆ ਮੁੱਖੋ, ਉਹਨਾਂ ਨੇ ਬਚਨ ਕਿਹਾ ਇਸ ਤਰ੍ਹਾਂ, ਏਕ ਮਾਸ ਰਹੋ ਭਾਈ ਮੇਰੀ ਬੇਨਤੀ ਮਨੀਜੀਏ। ਮੇਰੇ ਭਰਾ ਗੁਰੂ ਨਾਨਕ ਸਾਹਿਬ ਬੇਨਤੀ ਮਨੀਏ, ਇੱਕ ਮਹੀਨਾ ਇੱਥੇ ਜ਼ਰੂਰ ਰਹੋ ਜੀ। ਰਿਲੇ ਨੇ ਤਚਾਹ ਕੇ ਤੇ ਦਿਨ ਮੈਂ ਦਿਖਾਇਓ ਮੁੱਖ। ਹਮੇਸ਼ਾ ਹਿਰਦੇ ਵਿੱਚ ਆਉਣਾ ਸੀ, ਕਿੰਨੇ ਦਿਨਾਂ ਪਿੱਛੋਂ ਕਿਤੇ ਆਪ ਜੀ ਨੇ ਆ ਕੇ ਮੁੱਖ ਦਿਖਾਇਆ ਹੈ। ਮੁੱਖ ਸੁੱਖ ਦੀ ਜਨਿਤ ਸਦਨ ਰਹੀ ਜੀਏ। ਇਸ ਕਰਕੇ ਮਾਰਾ ਘਰ ਵਿੱਚ ਰਹਿ ਕੇ ਹਮੇਸ਼ਾ ਸੁੱਖ ਦਈਏ ਮੈਨੂੰ। ਭਾਖਤ ਜੈ ਰਾਮ ਐਸੋ ਕੌਣ ਤੁਮ ਕਾਮ। ਉਸ ਵੇਲੇ ਜੈ ਰਾਮ ਕਹਿਣ ਲੱਗਿਆ, ਹੈ ਗੁਰੂ ਨਾਨਕ ਸਾਹਿਬ ਐਸਾ ਤੁਹਾਨੂੰ ਕਿਹੜਾ ਕੰਮ ਪੈ ਗਿਆ। ਹੁਣ ਫਿਰੇ ਬਹੁ ਕਾਲ ਬਿਸਰਾਮ ਅਬ ਕੀਜੀਏ। ਬਹੁਤਾ ਸਮਾਂ ਤੁਸੀਂ ਫਿਰੇ ਹੋ, ਹੁਣ ਕੋਈ ਸਮਾਂ ਆਰਾਮ ਕਰ ਲਈਏ। ਕਬਿਤ ਕਮਲ ਬਦਨ ਬੋਲੇ ਰਿਦਾ ਜਿਨ ਮਿਲਿਓ ਹੋਤ। ਕਮਲ ਵਰਗੇ ਮੁੱਖ ਵਾਲੇ ਸਤਿਗੁਰੂ ਬੋਲਿਆ ਜੈ ਰਾਮ, ਜਿਨ੍ਹਾਂ ਦਾ ਅੰਦਰੋਂ ਰਿਦਾ ਮਿਲਿਆ ਹੁੰਦਾ ਹੈ। ਸੋਈ ਸਦਾ ਮਿਲੇ ਬਿਥ ਕਾਬੈ ਨਾ ਲਖੀਜੀਏ। ਉਹ ਹਮੇਸ਼ਾ ਮਿਲੇ ਰਹਿੰਦੇ, ਉਹਨਾਂ ਦੀ ਕਦੇ ਬਿਥ ਫਰਕ ਨਹੀਂ ਜਾਣਿਆ ਜਾਂਦਾ, ਉਹ ਵੱਖਰੇ ਨਹੀਂ ਜਾਣੇ ਹੁੰਦੇ ਜਿਹੜੇ ਹਿਰਦੇ ਕਰਕੇ ਮਿਲੇ ਹੁੰਦੇ। ਸੁਸਾ ਮੋਹ ਨਾਸ਼ ਕਰ ਗਿਆਨ ਕੋ ਵਿਚਾਰ। ਉਹ ਭੈਣ ਨੂੰ ਕਹਿੰਦੇ, ਹੇ ਭੈਣ ਮੋਹ ਨੂੰ ਨਾਸ਼ ਕਰ, ਹਿਰਦੇ ਵਿੱਚ ਗਿਆਨ ਦੀ ਵਿਚਾਰ ਕਰ ਲੈ। ਮਿਲਨ ਬਯੋਗ ਧਨ ਧਰਮ ਜਨੀਜੀਏ। ਕਹਿੰਦੇ ਮਿਲ ਪੈਣਾ ਵਿਛੜ ਜਾਣਾ, ਸਰੀਰਾਂ ਦਾ ਧਰਮ ਹੈ ਜਾਣ ਲਾ, ਜਿਹੜੇ ਸਰੀਰ ਹੈ ਮਿਲਦੇ ਵੀ ਹੈ ਵਿਛੜ ਵੀ ਜਾਂਦੇ ਹੈ। ਚੱਲਿਓ ਆਬ ਚਾਹੇ ਹਮ ਪੰਥ ਪਾਰ ਆਹੈ ਖਰੇ। ਇਹ ਵੱਡੀ ਭੈਣ, ਅਸੀਂ ਤਾਂ ਰਸਤੇ ਉੱਪਰ ਹੀ ਖੜੋਤੇ ਹੋਏ ਹਾਂ, ਹੁਣੇ ਚੱਲਿਆ ਚਾਹੁੰਦੇ ਅੱਗੇ ਨੂੰ। ਦੀਜੀਏ ਰਜਾਏ ਨਾ ਬਿਲੰਬ ਕੋ ਲਗੀਜੀਏ। ਦੇਰੀ ਨਾ ਲਾਈਏ ਜਾਣ ਦੀ, ਹੁਣੇ ਆਗਿਆ ਇਜਾਜ਼ਤ ਦੇ ਦਈਏ। ਰਹਿ ਪੁੰਨ ਆਈ ਤੁਮ ਨਿਕਟ ਸਦਾਈ। ਫਿਰ ਕਹਿੰਦੇ ਆ ਕੇ ਹਮੇਸ਼ਾ ਤੁਹਾਡੇ ਘੋੜੀ ਰਿਹਾ ਕਰਾਂ। ਮਨ ਸ਼ੋਕ ਕੋ ਨਸਾਈ ਮੇਰੋ ਬੈਨ ਮਾਨ ਲੀਜੀਏ। ਮਨ ਵੇ ਸ਼ੋਕ ਨਾਸ਼ ਕਰਕੇ ਸਾਡਾ ਬਚਨ ਮੰਨ ਲਈਏ। ਕਬਿਤ ਨਾਨਕੀ ਅਲਾਈ ਕਾਬ ਮਿਲੋ ਫੇਰ ਆਈ। ਹਾਂ ਉਸ ਵੇਲੇ ਨਾਨਕੀ ਜੀ ਨੇ ਕਿਹਾ, ਹੇ ਵੀਰ ਜੀ ਕਦੋਂ ਫਿਰ ਆ ਕੇ ਮਿਲੋਗੇ। ਕਹੇ ਨਾਨਕ ਜੀ ਯਾਦ ਕਰੋ ਦੇਹੋ ਮੈਂ ਦੀਦਾਰ। ਕਹਿਣ ਲੱਗੇ, ਹੇ ਭੈਣ ਜਦੋਂ ਤੁਸੀਂ ਯਾਦ ਕਰੋਗੇ ਉਹਦੇ ਉਸੇ ਵੇਲੇ ਆ ਕੇ ਦਰਸ਼ਨ ਦੀਦਾਰ ਦੇਵਾਂਗੇ। ਸੰਗ ਮਰਦਾਨਾ ਮੋਕ ਲੈ ਕੇ ਗੁਰ ਚੱਲੇ ਤਾਬ। ਭੈਣ ਨੂੰ ਕਹਿ ਕੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਕੇ ਚੱਲ ਪਏ ਆਪ ਜੀ। ਜਾ ਕੇ ਵਾਕ ਨੌਕਾ ਭਾਵ ਸਾਗਰ ਇੱਕ ਪਾਰ ਹੈ। ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹੈ, ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਬੇੜੀ ਵਾਂਗ ਹੈ। ਚਾਰ ਘਟੀ ਰੈਨ ਕੂ ਯਕੀਨੋ ਦੂਰ ਗਏ ਚੱਲ। ਕਹਿੰਦੇ ਚਾਰ ਘੜੀਆਂ ਰਾਤ ਰਹਿੰਦੀ ਸੀ ਤੇ ਇਥੋਂ ਚੱਲ ਕੇ ਮਾਰਨ ਦੂਰ ਚਲੇ ਗਏ। ਭੋਰ ਭਈ ਲੰਘੇ ਕੋਸ ਪੰਚਮ ਹਜ਼ਾਰ ਕੋ। ਸਵੇਰ ਹਿੰਦੂ ਨੂੰ 5000 ਕੋ ਲੰਘ ਗਏ ਮਹਾਰਾਜ। ਠੰਡੇ ਹੋਏ ਬੂਝੇ ਕਹੋ ਕਹਾਂ ਕਹਾਂ ਹਮ ਆਏ ਅਬ। ਖੜਿਆ ਹੋ ਕੇ ਪੁੱਛਣ ਲੱਗੇ ਵੀ ਭਾਈ ਮਾਨਾ ਮਰਦਾਨਾ ਆਪਾਂ ਕਿੱਥੇ ਆ ਗਏ। ਥਾਨ ਪਹਿਚਾਨੋ ਮਨ ਕੀਜੀਏ ਵਿਚਾਰ ਕੋ। ਮਨ ਵਿੱਚ ਵਿਚਾਰ ਕਰਕੇ ਵੀ ਆ ਥਾਂ ਦੀ ਥਾਂ ਪਛਾਣ ਕਰੋ ਆਪਾਂ ਕਿੱਥੇ ਆ ਗਏ। ਕਬਿਤ ਆਪ ਕਰਤਾਰ ਤੁਮ ਧਰਾ ਅਵਤਾਰ ਭਾਵ। ਜੀ ਕਹਿੰਦੇ ਮਹਾਰਾਜ ਤੁਸੀਂ ਤਾਂ ਕਰਤਾਰ ਨੇ, ਆਪ ਹੀ ਇਹ ਸੰਸਾਰ ਵਿੱਚ ਸਰੀਰ ਧਾਰਿਆ ਹੋਇਆ। ਸਦਾ ਹੀ ਅਪਾਰ ਹੋ ਨਾ ਸ਼ੇਸ਼ ਪਾਰ ਪਾਵਈ। ਹਮੇਸ਼ਾ ਪਾਰਾ ਵਾਰ ਤੋਂ ਰਹਿ ਤਾਂ ਸ਼ੇਸ਼ ਨਾਗ ਵੀ ਆਪ ਜੀ ਦਾ ਪਾਰ ਵਾਰ ਨਹੀਂ ਪਾ ਸਕਦਾ ਹੈ। ਕਲੀ ਕਾਲ ਮੰਦ ਮਤ ਕੈਸੋ ਜਾਨ ਤੋ ਹਿਗਤ। ਕਲਯੁਗ ਦਾ ਸਮਾਂ ਹੈ, ਅਸੀਂ ਪੈੜੀ ਮਤ ਵਾਲੇ ਹਾਂ, ਤੁਹਾਡੀ ਗਤੀ ਰੀਤੀ ਨੂੰ ਭਲਾ ਕਿਸ ਤਰ੍ਹਾਂ ਜਾਣਦੇ। ਨੇਤ ਨੇਤ ਕਹੇ ਵੇਦ ਕੈਸੇ ਅੰਤ ਪਾਵਈ। ਜਿਹੜਾ ਵੇਦ ਆ ਵੀ ਬੇਅੰਤ ਬੇਅੰਤ ਬੇਅੰਤ ਕਹਿੰਦਾ ਕਿਸ ਤਰ੍ਹਾਂ ਤਪਾ ਸਕਦਾ ਹੈ। ਬੋਲਿਓ ਮਰਦਾਨਾ ਇਹ ਜਾਣਿਓ ਸੋ ਥਾਨ ਜਹਾਂ। ਉਸ ਵੇਲੇ ਭਾਈ ਮਰਦਾਨਾ ਜੀ ਬੋਲੇ ਮਹਾਰਾ ਇਹ ਜਿਹੜਾ ਥਾਨ ਹੈ ਇਸ ਉਹ ਜਾਣਿਆ ਜਾਂਦਾ ਹੈ। ਮੱਕੇ ਕੋ ਪਿਆਨਾ ਕੀਨ ਮੋਕੋ ਦ੍ਰਿਸ਼ ਟਾਵਈ। ਜਹਾਂ ਮੱਕੇ ਕੋ ਪਿਆਨਾ ਕੀਨ ਮੋਕੋ ਦ੍ਰਿਸ਼, ਜਿੱਥੋਂ ਮਹਾਰਾ ਆਪਾਂ ਮੱਕੇ ਨੂੰ ਚਲਣਾ ਕੀਤਾ ਸੀ ਮੈਨੂੰ ਤਾਂ ਉਹ ਥਾਂ ਦਿਸਦਾ ਭਾਵ ਸੱਖਰ ਭੱਖਰ ਸ਼ਹਿਰ ਦਿਸ ਰਿਹਾ ਹੈ। ਸੁਣਿਓ ਮੁਸਕਾਨੇ ਨੀਕੀ ਕੀਨ ਤੈਂ ਪਛਾਣੇ। ਗੁਰੂ ਮਹਾਰਾਜ ਸੁਣ ਕੇ ਖੁਸ਼ ਹੋਏ, ਕਹਿੰਦੇ ਵੀ ਮਰਦਾਨੇ ਤੂੰ ਤਾਂ ਚੰਗੀ ਤਰ੍ਹਾਂ ਪਛਾਣ ਕਰ ਲਈ ਹੈ, ਠੀਕ ਹੈ ਇੱਥੋਂ ਹੀ ਚੱਲੇ ਸੀ ਕਾਬੇ ਵੱਲ ਨੂੰ। ਮੇਰੀ ਅਬ ਮੇਰੀ ਦੇਸ਼ ਦੇਖ ਪਨ ਸ੍ਰੀ ਗੁਰੂ ਅਲਾਵਈ। ਹਾਂ ਭਾਈ ਬਾਲਾ ਜੀ ਕਹਿੰਦੇ ਮੇਰੀ ਤਰਫ ਦੇਖ ਕੇ ਸਤਿਗੁਰਾਂ ਨੇ ਫਿਰ ਬਚਨ ਕਿਹਾ। ਦੋਹਰਾ ਚੱਲਣ ਚਹਿਤ ਕਿਤ ਦਿਸ਼ਾ ਕੋ। ਹੈ ਭਾਈ ਬਾਲੇ ਹੁਣ ਤੂੰ ਕਿਹੜੀ ਤਰਫ ਚੱਲਣਾ ਚਾਹੁੰਦਾ ਹੈ? ਤੀਜੈ ਅਬ ਹੈ ਬਤਾਏ। ਤੂੰ ਸਿਆਣਾ ਕਹਿੰਦੇ ਹੁਣ ਸਾਨੂੰ ਦੱਸ ਦੇ। ਤਬ ਬੋਲਿਓ ਮੈਂ ਬੰਦ ਕਰ। ਹੇ ਗੁਰੂ ਅੰਗਦ ਸਾਹਿਬ ਜੀ, ਭਾਈ ਬਾਲਾ ਕਹਿੰਦੇ ਮੈਂ ਸੁਣ ਕੇ ਤਦੋਂ ਹੱਥ ਜੋੜ ਕੇ ਬੋਲਿਆ ਸਤਿਗੁਰਾਂ ਨੂੰ। ਸੁਣੀਏ ਪ੍ਰਭ ਗਤ ਦਾਏ। ਹੇ ਮੁਕਤੀ ਦੇਣ ਵਾਲੇ ਮਾਲਕ ਸੁਣੀਏ ਮੇਰੀ ਗੱਲ। ਸਵਈਆ ਹੈ ਜਿਤ ਚਾਹ ਚੱਲੋ ਤੁਮਰੀ। ਗੁਰੂ ਨਾਨਕ ਸਾਹਿਬ ਜਿੱਧਰ ਚੱਲਣ ਦੀ ਤੁਹਾਡੀ ਚਾਹਨਾ ਉਧਰ ਹੀ ਚੱਲੋ। ਪਸ਼ਚਾਤ ਚੱਲੈ ਸੁਣੀਏ ਸੁਖ ਦਾਨ। ਸੁਖ ਦੇਣ ਵਾਲੇ ਸਤਿਗੁਰੂ ਸੁਣ ਲਈ, ਅਸੀਂ ਤਾਂ ਦੋਵੇਂ ਪਿੱਛੇ ਪਿੱਛੇ ਚੱਲਾਂਗੇ। ਸ੍ਰੀ ਗੁਰ ਭਾਖਤ ਮੇਰ ਕੇ ਉੱਪਰ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਸਵੇਰ ਪਰਬਤ ਦੇ ਉੱਪਰ ਹੈ ਸਿੱਧ ਮੰਡਲੀ ਜਾ ਮਨ ਮਨ। ਕਹਿੰਦੇ ਸਿੱਧ ਮੰਡਲੀ ਰਹਿੰਦੀ ਹੈ ਜਿਹਨਾਂ ਦੇ ਮਨ ਵਿੱਚ ਬੜਾ ਮਾਣ ਹੰਕਾਰ ਹੈ। ਦੇਖਾ ਸੋ ਤਹਿ ਥਾਨ ਚੱਲੋ। ਉਹ ਵੀ ਚੱਲੀਏ ਆਪਾਂ ਉਹ ਸਥਾਨ ਸਵੇਰ ਪਰਬਤ ਨੂੰ ਦੇਖੀਏ। ਸੁਣ ਔਕਾਰ ਬੰਦ ਉੱਠਿਓ ਮਰਦਾਨਾ। ਕਿਉਂ ਸੁਣ ਕੇ ਤੇ ਜਿਹੜਾ ਮਰਦਾਨਾ ਹੱਥ ਜੋੜ ਕੇ ਬੋਲ ਉੱਠਿਆ। ਮੋਹ ਸ਼ੁਦਾ ਜਬ ਦੇਹ ਹਟਾਏ। ਗੁਰੂ ਨਾਨਕ ਸਾਹਿਬ ਪਹਿਲਾਂ ਜਦੋਂ ਮੇਰੀ ਭੁੱਖ ਤੇ ਤੁਸੀਂ ਹਟਾ ਦਿਓਗੇ ਖਤਮ ਕਰ ਦਿਓਗੇ ਤਬੈ ਤੁਮਰੇ ਸੰਗ ਕੀ ਹੋਏ ਪਿਆਨਾ। ਫਿਰ ਤਾਂ ਤੁਹਾਡੇ ਨਾਲ ਮੇਰਾ ਮਾਰਾ ਚੱਲਣਾ ਹੋ ਜਾਊਗਾ। ਸਵਈਆ ਬਿਗਸੇ ਸੁਣ ਬੈਨ ਗੁਰੂ ਗੁਣ ਐਨ। ਮਰਦਾਨੇ ਤਾਂ ਸੁਣ ਕੇ ਜੋ ਗੁਣਾਂ ਦੇ ਘਰ ਸਤਿਗੁਰੂ ਹੈ ਕੁਝ ਹੱਸੇ ਹਨ। ਦਇਆ ਜਿਨ ਨੈਣ ਰਹੀ ਸ਼ਬ ਸ਼ਾਈ। ਇਹਨਾਂ ਦੇ ਨੇਤਰਾਂ ਦੇ ਵਿੱਚ ਜਿਹੜੀ ਦਇਆ ਹੈ ਉਹਦੀ ਛਵੀ ਸਹਿਤ ਸ਼ਾਰੀ ਹੈ, ਸੁੰਦਰਤਾ ਸਹਿਤ ਦਇਆ ਬਰਾਜ ਰਹੀ ਹੈ। ਜਿਨ ਦੇਹ ਧਰੀ ਜਗ ਤਾਰਨ ਕਾਰਨ। ਬਾਲਾ ਜੀ ਤਥਾ ਕਵੀ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਤਾਰਨ ਵਾਸਤੇ ਦੇਹ ਧਾਰਨ ਕੀਤੀ ਹੋਈ ਹੈ। ਤੰਬ ਬਿਦਾਰਨ ਸ੍ਰੀ ਜਗ ਰਾਈ। ਜੋ ਪਖੰਡ ਨੂੰ ਨਾਸ਼ ਕਰਨ ਵਾਲੇ ਸੰਸਾਰ ਦੇ ਰਾਜਾ ਰੂਪ। ਮਨ ਮੈਂ ਜਿਮ ਚਾਹਤ ਹੋਵਹਿ ਸੋ। ਜਿਵੇਂ ਮਨ ਵਿੱਚ ਚਾਹੁੰਦਾ ਹੈ ਉਸੇ ਤਰ੍ਹਾਂ ਮਰਦਾਨਾ ਹੋ ਜਾਏਗਾ। ਬਹਰੋ ਦੁੱਖ ਭੁੱਖ ਨ ਪਾਏ ਕਦਾਈ। ਮੁੜ ਕੇ ਜਿਹੜਾ ਭੁੱਖ ਦਾ ਦੁੱਖ ਤੂੰ ਕਦੇ ਨੀ ਪਾਏਗਾ। ਕਹਿ ਕਹਿ ਯੋ ਪ੍ਰਸਥਾਨ ਕੀਓ ਜਬ ਹੀ। ਇਸ ਤਰ੍ਹਾਂ ਮਰਦਾਨੇ ਨੂੰ ਕਹਿ ਕੇ ਜਦੋਂ ਉੱਥੋਂ ਚੱਲਣਾ ਕੀਤਾ ਸੱਖਰ ਪੱਖਰ ਤੋਂ, ਤਬ ਕੰਚਨ ਕੀ ਧਰਨੀ ਤਹਿ ਆਈ। ਇਹਦੇ ਅੱਗੇ ਜਿਹੜੀ ਧਰਤੀ ਹੈ ਸੋਨੇ ਦੀ ਆ ਗਈ ਹੈ। ਸਵਈਆ ਤਾਹੇ ਬਿਲੋਕਤ ਹੀ ਹਰਖਾ। ਉਸ ਧਰਤੀ ਨੂੰ ਦੇਖ ਕੇ ਮਰਦਾਨਾ ਬਹੁਤ ਖੁਸ਼ ਹੋ ਗਿਆ। ਕਰ ਬੰਦ ਕਹੇ ਗੁਰ ਸੋ ਮਰਦਾਨਾ। ਦੋਵੇਂ ਹੱਥ ਜੋੜ ਕੇ ਮਰਦਾਨਾ ਸਤਿਗੁਰੂ ਜੀ ਦੇ ਸਾਥ ਕਹਿਣ ਲੱਗਿਆ। ਦੇਖਤ ਮੈਂ ਬਿਸਮਾਦ ਭਇਓ। ਮਹਾਰਾਜ ਦੀ ਧਰਤੀ ਦੇਖ ਕੇ ਮੈਂ ਤਾਂ ਚਰਜੀ ਹੋ ਗਿਆ। ਸਭ ਹੀ ਧਰਨੀ ਪਰ ਹੇਮ ਮਹਾਨ। ਇਹ ਧਰਤੀ ਉੱਪਰ ਜਿੱਧਰ ਕਿੱਧਰ ਦੇਹਾ ਸੋਨਾ ਹੀ ਸੋਨਾ ਪਿਆ ਹੈ। ਹੈ ਸਰਤਾ ਜਿਨ ਮੈਂ ਰਸ ਸੁੰਦਰ। ਜਿਹੜੀ ਨਦੀ ਚੱਲ ਰਹੀ ਇਹਦੇ ਵਿੱਚ ਬੜਾ ਸੋਹਣਾ ਜਲ ਹੈ। ਮਾਨਵ ਏਕ ਨਹੀਂ ਇਸ ਥਾਨ। ਇਸ ਸਥਾਨ ਤੇ ਮਨੁੱਖ ਤਾਂ ਇੱਕ ਵੀ ਨਹੀਂ ਕੋਈ ਦਿਸਦਾ ਹੈ। ਕੰਚਨ ਔਰਸ ਬਾਦ ਪਰਿਓ ਸਭ ਸੋਨਾ ਪਿਆ ਤੇ ਹੋਰ ਜਿਹੜਾ ਪਵਿੱਤਰ ਜਲ ਹੈ ਐਵੇਂ ਇੱਥੇ ਨਿਸ਼ਫਲੀ ਪਿਆ ਹੋਇਆ। ਯੋ ਸੁਣ ਸ੍ਰੀ ਗੁਰ ਬੈਨ ਬਖਾਨਾ। ਯੋ ਸੁਣ ਕੇ ਮਰਦਾਨੇ ਦੇ ਸਾਧ ਗੁਰੂ ਮਹਾਰਾਜ ਨੇ ਬਚਨ ਕਿਹਾ। ਸਵਈਆ ਪ੍ਰੀਤਮ ਜੋ ਕਰਤਾਰ ਕੇ ਸੇਵਕ। ਮਰਦਾਨੇ ਜਿਹੜੇ ਕਰਤਾਰ ਦੇ ਪਿਆਰੇ ਸੇਵਕ ਹਨ। ਪ੍ਰਾਪਤ ਹੋਇਆ ਤਿੰਨ ਕੋ ਸੁਖਦਾਈ। ਉਹਨਾਂ ਨੂੰ ਇਹ ਜਿਹੜਾ ਸੋਹਣਾ ਸਵੱਛ ਜਲ ਹੈ ਕਹਿੰਦੇ ਸੁਖ ਦੇਣ ਵਾਲਾ ਪ੍ਰਾਪਤ ਹੁੰਦਾ, ਛਕਣ ਨਹੀਂ ਮਿਲਦਾ। ਮਾਨਵ ਔਰ ਨ ਆਏ ਸਕੈ। ਇਸ ਸਥਾਨ ਤੇ ਹੋਰ ਕੋਈ ਜਿਹੜਾ ਮਨੁੱਖ ਹੈ ਉਹ ਆ ਨਹੀਂ ਸਕਦਾ ਹੈ। ਤਿੰਨ ਪੀਵਨ ਯੋਗ ਨਹੀਂ ਗਰਬਾਈ। ਇਹ ਜਿਹੜਾ ਪਵਿੱਤਰ ਜਲ ਵਾਲਾ ਉਹਨਾਂ ਦੇ ਪੀਣ ਯੋਗ ਨਹੀਂ ਜਿਹੜੇ ਹੰਕਾਰੀ ਲੋਕ ਹੈ। ਆਪਣਾ ਆਪ ਜਨਾਵਤ ਜੇਨ ਹੈ, ਜਿਹੜੇ ਮਨੁੱਖ ਨਾਮ ਜਪਦੇ ਆਪਣੇ ਆਪ ਨੂੰ ਜਨਾਉਂਦੇ ਨਹੀਂ ਵੀ ਅਸੀਂ ਕੁਝ ਹਾਂ। ਪੀਵਤ ਹੈ ਸੇ ਨਿਤ ਹੋ ਤ੍ਰਿਪਤਾਈ, ਉਹ ਕਹਿੰਦੇ ਇਸ ਪਵਿੱਤਰ ਜਲ ਨੂੰ ਛਕਦੇ ਹਮੇਸ਼ਾ ਤ੍ਰਿਪਤ ਹੁੰਦੇ ਰੱਜਦੇ। ਭੁੱਖ ਲੱਗੇ ਨਾ ਪਿਆਸ ਕਵੈ, ਇਹ ਜਦੋਂ ਜਲ ਪਵਿੱਤਰ ਕੋਈ ਛਕ ਲਗੇ ਫਿਰ ਨਾ ਉਹਨਾਂ ਨੂੰ ਭੁੱਖ ਲੱਗਦੀ ਹੈ ਨਾ ਕਦੇ ਤੇ ਲੱਗਦੀ ਮਰਦਾਨੇ। ਹਰ ਨਾਮਕ ਸੰਗ ਰਹੇ ਲਿਵ ਲਾਈ, ਨਾਮ ਦੇ ਨਾਲ ਆਪਣੀ ਬਿਰਤੀ ਨੂੰ ਲਾ ਰਹਿੰਦੇ ਮੌਜ ਨਾਲ। ਕਵਿਤ ਸੁਣ ਮਰਦਾਨਾ ਮਨ ਮਾਹੇ ਹਰ ਖਾਨਾ ਤਬ, ਮਰਦਾਨਾ ਸੁਣ ਕੇ ਮਨ ਦੇ ਵਿੱਚ ਬਹੁਤ ਖੁਸ਼ ਹੋ ਗਿਆ। ਬਚਨ ਬਖਾਨਾ ਦੇਖ ਕਰਨਾ ਨਿਧਾਨ ਕੋ, ਕਿਰਪਾ ਦੇ ਖਜ਼ਾਨਾ ਵੱਲੇ ਦੇਖ ਕੇ ਓ ਬਚਨ ਕਿਹਾ, ਆਯਸ ਕਪਾਉ ਕਰ ਪ੍ਰਾ ਪਾਨ ਤ੍ਰਿਪਤਾਉ। ਮਹਾਰਾਜ ਜਦੋਂ ਆਪ ਜੀ ਦੀ ਆਗਿਆ ਪਾਵਾਂਗਾ ਪਵਿੱਤਰ ਜਲ ਪੀ ਕੇ ਮੈਂ ਤ੍ਰਿਪਤ ਹੋ ਜਾਵਾਂਗਾ। ਸ਼ੁਦਾ ਪਿਆਸ ਕੋ ਮਿਟਾਉ ਕਰੋ ਨਾਸ ਸਾਬ ਮਾਨ ਕੋ, ਇਸੇ ਤਰ੍ਹਾਂ ਭੁੱਖ ਤੇ ਮੈਂ ਮਿਟਾ ਲਵਾਂਗਾ, ਹੋਰ ਜਿਹੜਾ ਕੋਈ ਮਾਣ ਹੰਕਾਰ ਉਹਨੂੰ ਵੀ ਸਾਰੇ ਨੂੰ ਨਾਸ ਕਰ ਲਵਾਂਗਾ। ਮੰਦ ਮੁਸਕਾਏ ਗੁਰੂ ਬਚਨ ਅਲਾਏ, ਗੁਰੂ ਮਹਾਰਾਜ ਥੋੜਾ ਜਿਹਾ ਮੁਖਸ਼ੋ ਮੁਸ਼ਕਰਾਏ, ਇਹ ਬਚਨ ਕਿਹਾ ਇਸ ਤਰ੍ਹਾਂ। ਹੋਰ ਜਾਰਾਂ ਜੇ ਅਜਰ ਤਬ ਕੀ ਜੇ ਇਹ ਪਾਨ ਕੋ, ਮਰਦਾਨੇ ਜੇ ਹਿਰਦੇ ਵਿੱਚ ਜਲ ਨੂੰ ਛੱਕ ਕੇ ਜਰ ਸਕਦਾ ਹੈ ਤਾਂ ਤਵੀ ਛੱਕ ਲੈ ਫਿਰ। ਚਿਰੰਕਾਲ ਕੋ ਭਇਓ ਤੁਮ ਸੰਗ ਵਿਚਰਨ ਲਇਓ, ਮਰਦਾਨਾ ਕਹਿਣ ਲੱਗਿਆ ਮੋਹ ਸਮੇਂ ਤੋਂ ਮਹਾਰਾਜ ਤੁਹਾਡੇ ਨਾਲ ਹੋ ਕੇ ਮੈਂ ਵਿਚਰਨਾ ਤੁਹਾਡੇ ਨਾਲ ਚੱਲਿਆ ਜਾ ਰਿਹਾ। ਕੀਜੇ ਕਬ ਦਇਆ ਬਾਰ ਦੀਜੀਏ ਪਛਾਣ ਕੋ, ਤਾਂ ਮਹਾਰਾਜ ਦਇਆ ਕਰਕੇ ਜਿਹੜਾ ਪਵਿੱਤਰ ਜਲ ਨੂੰ ਹਜ਼ਮ ਕਰਦਾ ਬਰ ਦੇ ਦੇਈਏ। ਸਵਈਆ ਲੈ ਕਰ ਆਇਸ ਸ੍ਰੀ ਗੁਰ ਕੀ, ਉਹ ਮਹਾਰਾਜ ਦੀ ਆਗਿਆ ਲੈ ਕੇ ਸਦਾ। ਤਬ ਪੀਵਤ ਭਾਰ ਅਸ ਸੋ ਮਰਦਾਨਾ, ਜਿਹੜਾ ਕਹਿੰਦੇ ਪਵਿੱਤਰ ਜਲ ਹੈ ਨਾ ਕਲਾ ਵਾਲਾ ਮਰਦਾਨਾ ਛਕਣ ਲੱਗ ਪਿਆ। ਹੋਏ ਵਿਦੇਹ ਗਇਓ ਖਿੰਨਤਾ, ਪਵਿੱਤਰ ਜਲ ਪੀਂਦਿਆਂ ਕਹਿੰਦਾ ਉਸੇ ਸਮੇਂ ਦੇਹ ਤੋਂ ਰਹਿਤ ਹੋ ਗਿਆ, ਸਰੀਰ ਦਾ ਪਤਾ ਹੀ ਨਹੀਂ ਹੈ। ਦਸਵੇਂ ਦਰ ਜਾਏ ਲੱਗਾ ਸ਼ੁਭ ਧਿਆਨਾ, ਦਸਵੇਂ ਦੁਆਰ ਦੇ ਜਾ ਕੇ ਬੜਾ ਚੰਗਾ ਵਧੀਆ ਧਿਆਨ ਲੱਗ ਗਿਆ ਇਹਦਾ। ਜਾਮ ਸੋ ਇੱਕ ਖੁੱਲੇ ਤੇ ਨੈਣ, ਇੱਕ ਪਹਿਰ ਤੋਂ ਬਾਅਦ ਕਿਤੇ ਮਰਦਾਨੇ ਦੇ ਨੇਤਰ ਖੁੱਲੇ। ਭਇਓ ਭਾਵ ਮੋਹ ਬਹੀਨ ਸੁਜਾਨਾ, ਸਿਆਣੇ ਮਰਦਾਨੇ ਦਾ ਸੰਸਾਰ ਦਾ ਮੋਹ ਮੂਜਾ ਕਿਧਰੇ ਹੀ ਚਲਾ ਗਿਆ, ਖਤਮ ਹੋ ਗਿਆ। ਮੇਰਾ ਤੇਰਾ ਭੁਲਾਏ ਦਇਓ, ਹਾਂ ਇਸੇ ਤਰ੍ਹਾਂ ਵੀ ਇਹ ਮੇਰਾ ਏ ਤੇਰਾ ਏ ਮੇਰ ਤੇਰ ਜੀ ਭੁਲਾ ਦਿੱਤੀ। ਔਰ ਗਿਆਨ ਭਇਓ ਮਿਟ ਗਇਓ ਅਗਿਆਨਾ, ਉਹਦੇ ਵਿੱਚ ਬ੍ਰਹਮ ਗਿਆਨ ਹੋ ਗਿਆ, ਅਗਿਆਨ ਮਿਟ ਗਿਆ ਮਰਦਾਨੇ ਦਾ। ਕਰ ਬੰਦ ਉਬੇ ਕਰ ਬੰਧਨ ਪਾਏ, ਉਸ ਵੇਲੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥੇ ਟੇਕਦਾ ਹੈ। ਪ੍ਰਸੰਸਤ ਵਾਕਨ ਸੋ ਸੁਖ ਕੰਦੂ, ਸੁਖਾਂ ਦੇ ਬੱਦੜੂ ਸਤਿਗੁਰੂ ਨੂੰ ਕਹਿੰਦੇ ਬਚਨਾ ਕਰਕੇ ਉਸ ਮਹਿਮਾ ਵਾਲੇ ਬਚਨ ਕਹਿੰਦਾ ਹੈ। ਜਗ ਨਾਇਕ ਹੋਗਤ ਦਾਇਕ ਪਾਇਕ, ਸੰਸਾਰ ਦੇ ਮਾਰਾ ਮਾਲਕ ਮੁਕਤੀ ਦੇਣ ਵਾਲੇ ਸੇਵਕਾਂ ਨੂੰ, ਕਾਇਕ ਮੋਹਕ ਦੰਭ ਨਿਕੰਦੂ, ਉਹਦੇ ਤੁਸੀਂ ਨਾਸ ਕਰਨ ਵਾਲੇ ਪਖੰਡਾਂ ਨੂੰ ਕੱਟਣ ਵਾਲੇ ਹੋ। ਕਰੀਏ ਸੋ ਖਿਮਾ ਬਖਸ਼ੋ ਮਨ ਔਗਣ, ਮੇਰੇ ਔਗਣ ਬਖਸ਼ ਦਿਓ ਮੈਨੂੰ ਮਾਫ਼ ਕਰ ਦਿਓ। ਨਾਮ ਲਏ ਤਬ ਨਾ ਜਮ ਫੰਦੂ, ਨਾਮ ਲਿਆ ਮਹਾਰਾਜ ਜਮਾਂ ਦੇ ਫਾਹੇ ਨੀ ਪੈਂਦੇ ਹਨ। ਅਨਜਾਨ ਪਨੇ ਬਚ ਬੋਲੇ ਸਨੰਗ, ਮੈਂ ਤਾਂ ਮਹਾਰਾਜ ਵੀ ਸਮਝ ਪੁਣੇ ਵਿੱਚ ਆਪ ਜੀ ਦੇ ਸਾਹਮਣੇ ਬਹੁਤ ਪੁੱਠੇ ਸਿੱਧੇ ਬਚਨ ਬੋਲੇ। ਪਾਲਕ ਕਾਲ ਸੰਸਾਰ ਗੋਬਿੰਦੂ, ਇਹ ਤਾਂ ਮਹਾਰਾਜ ਪਰਮੇਸ਼ਰ ਰੂਪੋਂ ਸੰਸਾਰ ਦੀ ਪਾਲਣਾ ਕਰਨ ਵਾਲੇ, ਸੰਸਾਰ ਨੂੰ ਨਾਸ ਕਰਨ ਵਾਲੇ ਹੋ। ਸਵਈਆ ਯਾਂ ਸੁਣ ਕੇ ਹਰ ਕਾਏ ਗੁਰੂ, ਇਸ ਤਰ੍ਹਾਂ ਸੁਣ ਕੇ ਮਹਾਰਾਜ ਖੁਸ਼ ਹੋ ਗਏ ਹਨ। ਮੁਖ ਵਾਕ ਲਾਏ ਸੁਣਾਵਤ ਤਾਹੀ, ਮੁਖੋਂ ਬਚਨ ਕਹਿ ਕੇ ਮਰਦਾਨੇ ਨੂੰ ਸੁਣਾਉਂਦੇ। ਜੋ ਤੁਮ ਬੂਝਤ ਹੋ ਤੋ ਹਮ ਸੋ, ਹੇ ਮਰਦਾਨਾ ਜੋ ਸਾਨੂੰ ਤੂੰ ਪੁੱਛ ਲੈਣਾ ਹੈ ਨਾ। ਪਸ਼ਚਾਤ ਕਥਾ ਹੋਏ ਜੋ ਸੋ ਜਗ ਮਾਹੀ, ਕਹਿੰਦੇ ਇਹ ਸੰਸਾਰ ਆਪਣੇ ਭਾਰ ਤੋਂ ਨਾ ਸੰਸਾਰ ਦੇ ਕਹਿੰਦੇ ਕਥਾ ਹੋਇਆ ਕਰੂਗੀ ਸੋਹਣੀ। ਜੇ ਪੜ ਹੈ ਸੁਨ ਹੈ ਤਿੰਨ ਕੋ, ਇਹ ਮਰਦਾਨੇ ਜਿਹੜੀ ਸਾਡੀ ਕਥਾ ਹੈ ਨਾ, ਜਿਹੜੇ ਕੋਈ ਪੜਿਆ ਕਰਨਗੇ ਸੁਣਿਆ ਕਰਨਗੇ ਸਾਰੀ। ਮਨ ਮਨ ਹੈ ਸੇ ਸ਼ੁਭ ਮਾਰਗ ਪਾਈ, ਕਥਾ ਨੂੰ ਸੁਣ ਕੇ ਜਿਹੜੇ ਕੋਈ ਮਨ ਵਿੱਚ ਮੰਨ ਲਿਆ ਕਰਨਗੇ ਉਹ ਚੰਗੇ ਰਸਤੇ ਪੈ ਜਾਇਆ ਕਰਨ। ਹਰ ਖਾਵਤ ਹੋ ਤੁਮ ਬੂਝਤ, ਹਾਂ ਹਰ ਖਾਵਤ ਹੋ ਤੁਮ ਬੂਝਤ, ਪਾਹੀ ਤੇ ਵਿਸਰਾਮ ਲਾਉਣਾ ਮੈਂ ਅਸੀਂ ਖੁਸ਼ ਹੁੰਦੇ ਹਾਂ ਤੂੰ ਮਰਦਾਨਾ ਜਦੋਂ ਪੁੱਛਦਾ ਅਸੀਂ ਖੁਸ਼ ਹੁੰਦੇ ਹਾਂ ਔਰ ਵਿਚਾਰ ਕਰੋ ਕੁਛ ਨਾਹੀਂ ਹੋਰ ਦੇ ਵਿੱਚ ਕੋਈ ਸੋਚ ਵਿਚਾਰ ਨਾ ਕਰ ਵੀ ਮੈਂ ਐਵੇਂ ਪੁੱਛੀ ਜਾਣਾ ਕਹਿੰਦੇ ਜਿੰਨਾ ਮਰਜ਼ੀ ਪੁੱਛੇ ਜਿੰਨਾ ਪੁੱਛੇਗਾ ਓਨੀ ਵਧੀਆ ਕਥਾ ਸੁਣੇਗੀ ਇਹ ਸਵਈਆ ਸੋ ਸਿੱਖ ਜਾਨ ਭਲੇ ਹੈ ਪ੍ਰਵੀਨ ਮਹਾਰਾਜ ਕਹਿੰਦੇ ਉਹ ਜਿਹੜੇ ਸਿੱਖ ਹਨ ਚੰਗੇ ਹੁੰਦੇ ਸਿਆਣੇ ਸੰਦੇਹ ਹਿਰਦੇ ਗੁਰ ਬੂਝਤ ਜੋ ਜਿਹੜੇ ਹਿਰਦੇ ਵਿੱਚ ਸਾਜਾ ਹੁੰਦਾ ਆਪਣੇ ਗੁਰੂ ਤੋਂ ਪੁੱਛ ਲੈਂਦੇ ਸ਼ੰਕ ਤਜੈ ਮਨ ਹੋਏ ਨਿਸ਼ੰਕ ਸ਼ੰਕਾ ਛੱਡ ਕੇ ਮਨ ਵੀ ਸ਼ੰਕਾ ਤੋਂ ਰਹਿਤ ਹੋ ਕੇ ਬਿਨੈ ਕਰਕੇ ਨਿਰਸੰਸਤ ਹੋ ਬਿਨੈ ਕਰਕੇ ਨਾ ਫਿਰ ਉਸ ਸੰਸਿਆ ਤੋਂ ਬਿਨਾ ਹੋ ਜਾਂਦੇ ਆ ਪੁੱਛ ਕੇ ਸੋ ਗੁਰ ਹੈ ਗਤ ਦਾਇਕ ਜਾਨ ਮਹਾਰਾਜ ਕਹਿੰਦੇ ਮਰਦਾਨੇ ਉਹ ਜਿਹੜਾ ਗੁਰੂ ਹੈ ਮੁਕਤੀ ਦੇਣ ਵਾਲਾ ਹੁੰਦਾ ਜਾਣ ਲੈ ਦਾਸ ਸੰਦੇਹ ਸਭੈ ਦੀ ਖੋ ਜਿਹੜੇ ਆਪਣੇ ਸੇਵਕਾਂ ਦੇ ਸੰਸਿਆ ਨੂੰ ਸਾਰਿਆਂ ਨੂੰ ਗਵਾ ਦੇਵੇ ਯੋ ਕਰ ਹੋਏ ਸੁਖੀ ਪੁੰਨ ਇਸ ਤਰ੍ਹਾਂ ਜੇਕਰ ਕਹਿੰਦੇ ਕਰਦਾ ਫਿਰ ਤਾਂ ਕਹਿੰਦੇ ਉਹ ਸੁਖੀ ਹੁੰਦਾ ਦਾਸ ਨਹੀਂ ਤਾਂ ਫਿਰ ਸਮਝ ਲਾ ਨਾ ਤੁਰ ਵੰਚਕ ਹੈ ਨਿਜ ਸਵਾਰਥੀ ਨਹੀਂ ਤਾਂ ਫਿਰ ਕਹਿੰਦੇ ਉਹ ਜਿਹੜਾ ਸਿੱਖ ਹੈ ਉਹ ਮਤਬਲੀ ਹੈ ਜਿਹੜਾ ਗੁਰੂ ਉਹ ਵੀ ਠੱਗੀ ਮਾਰਨ ਵਾਲਾ ਠੱਗੀ ਹੈ ਸਵਈਆ ਸੇਵਕ ਕੋ ਗੁਰ ਕੋ ਸੰਬੰਧ ਕਹਿੰਦੇ ਸੇਵਕ ਦਾ ਤੇ ਗੁਰੂ ਦਾ ਆਪੋ ਵਿੱਚ ਜਿਹੜਾ ਜੋੜ ਮੇਲਾ ਸੰਬੰਧ ਹੈ ਭਲੋ ਇਹ ਹੈ ਤੁਮ ਸੋ ਜੋ ਉਚਾਰਾ ਕਹਿੰਦੇ ਚੰਗਾ ਜੋ ਤੁਹਾਡੇ ਤੇਰੇ ਸਾਥ ਅਸੀਂ ਕਿਹਾ ਤੂੰ ਜੇ ਹਿਰਦੇ ਸੰਦੇਹ ਸਭੈ ਉਹ ਮਰਦਾਨੇ ਜੋ ਹਿਰਦੇ ਤੇਰੇ ਸੰਸਿਆ ਸਾਰੇ ਪੁੱਛ ਲੈ ਗੁਰ ਤਾਹੇ ਬਤਾਏ ਕ ਦੇਤ ਬਿਦਾਰਾ ਗੁਰੂ ਹੁੰਦੇ ਉਹ ਕਹਿੰਦੇ ਸਾਰਾ ਦੱਸ ਕੇ ਸੰਸਾ ਨਾਸ ਕਰ ਦਿੰਦੇ ਹੁੰਦੇ ਸੇਵਕ ਬੂਝ ਬਤਾਏ ਗੁਰੂ ਨਹਿ ਮਰਦਾਨੇ ਜੇ ਕੋਈ ਸੇਵਕ ਪੁੱਛੇ ਤੇ ਗੁਰੂ ਉਹਨੂੰ ਦੱਸੇ ਕੁਝ ਨਾ ਸੋ ਗੁਰ ਤਿਆਗ ਨ ਲਾਓ ਅਵਾਰਾ ਜੇ ਗੁਰੂ ਨੂੰ ਛੱਡ ਦੇਣਾ ਚਾਹੀਦਾ ਦੇਰੀ ਢਿੱਲ ਨਹੀਂ ਲਾਉਣੀ ਚਾਹੀਦੀ ਤਾਂ ਢਿੱਗ ਤੇ ਗਤ ਪ੍ਰਾਪਤ ਹੋ ਮਰਦਾਨੇ ਉਸ ਗੁਰੂ ਕੋਲੋਂ ਮੁਕਤੀ ਨਹੀਂ ਪ੍ਰਾਪਤ ਹੁੰਦੀ ਹੈ ਆਪ ਤਰੈ ਨਹਿ ਕਿਉਂ ਸਿੱਖ ਤਾਰਾ ਗੁਰੂ ਨੇ ਨਾ ਉਤਰਨਾ ਫਿਰ ਸਿੱਖ ਨੂੰ ਭਲਾ ਕਿਵੇਂ ਤਾਰੇਗਾ ਸਵਈਆ ਭੂਖ ਪਿਪਾਸ ਲਗਈ ਤਨ ਤੇ ਇਧਰ ਮਰਦਾਨੇ ਦੇ ਜਲ ਛਗਨ ਕਰਕੇ ਭੁੱਖ ਤੇ ਸਰੀਰ ਤੋਂ ਚਲੀ ਗਈ ਉਨ ਤਾਂ ਦਿਨ ਤੇ ਨਹਿ ਸੋ ਕਬ ਹੋਈ ਉਸ ਦਿਨ ਤੋਂ ਮੁੜ ਕੇ ਨਾ ਭੁੱਖ ਨਾ ਤੇ ਕਦੇ ਮਰਦਾਨੇ ਨੂੰ ਹੋਈ ਨੀ ਲੱਗੀ ਨਹੀਂ ਭੈਣ ਸੁਨੇ ਗੁਰ ਕੇ ਹਰਖਾ ਮਹਾਰਾਜ ਦੇ ਬਚਨ ਸੁਣ ਕੇ ਤੇ ਬਹੁਤ ਖੁਸ਼ ਹੋ ਗਿਆ ਪਦ ਬੰਦਤ ਹੈ ਕਬ ਬੰਦਕ ਦੋਈ ਦੋਵੇਂ ਹੱਥ ਜੋੜ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ ਬੂਜਨ ਤੇ ਨਿਰਸੰਸ ਭਇਓ ਇਸ ਤਰ੍ਹਾਂ ਪੁੱਛਣ ਵੱਲੋਂ ਤਾਂ ਬਿਨੇ ਸੰਸੇ ਤੋਂ ਹੋ ਗਿਆ ਮਨ ਸ਼ੰਕ ਗਵਾਏ ਰਹੀ ਨਹਿ ਕੋਈ ਮਨ ਵੀ ਸ਼ੰਕਾ ਗਵਾ ਦਿੱਤੀ ਹੈ ਕੋਈ ਨੀ ਰਹੀ ਇਸ ਦੇ ਸ੍ਰੀ ਗੁਰ ਨਾਨਕ ਸੰਗ ਫਿਰਿਓ ਹਾਂ ਇਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਵਿਚਰਦਾ ਰਿਹਾ ਸਫਲੀ ਨਿਜ ਦੇਹ ਕੋ ਮਾਨਤ ਸੋਈ ਆਪਣੀ ਦੇਹ ਨੂੰ ਕਹਿੰਦੇ ਸਫਲ ਮੰਨਣ ਲੱਗਿਆ ਸਵਈਆ ਭੂਖ ਪਿਪਾਸ ਲੱਗਾ ਨਾ ਤੁਮੈ ਹਾਂ ਫਿਰ ਮਰਦਾਨਾ ਕਹਿਣ ਲੱਗਿਆ ਮਹਾਰਾਜ ਤੁਹਾਨੂੰ ਭੁੱਖ ਤੇ ਕਦੇ ਲੱਗਦੀ ਨਹੀਂ ਕਿਹ ਕਾਰਨ ਬੂਝਤ ਹੈ ਮਰਦਾਨਾ ਕੀ ਕਾਰਨ ਹੈ ਮਹਾਰਾਜ ਮੈਂ ਮਰਦਾਨਾ ਪੁੱਛਦਾ ਸਾਲ ਦੁਸਾਲ ਬਿਹਾਵਤ ਹੈ ਦੇਖੋ ਮਹਾਰਾਜ ਪ੍ਰਸ਼ਾਦੇ ਪਾਣੀ ਛਕੇ ਤਵਰ ਕਈ ਵਾਰੀ ਸਾਲ ਕਈ ਵਾਰੀ ਦੋ ਸਾਲ ਲੰਘ ਜਾਂਦੇ ਤੁਹਾਨੂੰ ਬਿਨ ਭੋਜਨ ਤੇ ਨਹਿ ਪਾਕ ਕੁਪਾਨਾ ਨਾ ਮਹਾਰਾਜ ਭੋਜਨ ਛਕਦੇ ਹੋ ਪਾਣੀ ਪਕੀਣ ਤੋਂ ਫਿਰ ਵੀ ਸਾਲ ਦੋ ਸਾਲ ਲੰਘ ਜਾਂਦੇ ਕੌਣ ਆਹਾਰ ਆਧਾਰ ਰਹਿ ਕਿਹੜੇ ਮਹਾਰਾਜ ਭੋਜਨ ਦੇ ਆਸਰੇ ਤੁਸੀਂ ਸਾਲ ਦੋ ਸਾਲ ਰਹਿੰਦੇ ਨਿਰਧਾਰ ਕਹੋ ਮੁਝ ਕੋ ਗੁਣ ਖਾਨਾ ਇਹ ਮਹਾਰਾਜ ਗੁਣਾਂ ਦੀ ਖਾਣ ਨਿਰਣਾ ਕਰਕੇ ਮੈਨੂੰ ਸਭ ਕੁਝ ਕਹਿ ਦਿਓ ਹੈ ਜੋ ਸੰਦੇਹ ਹਿਰਦੈ ਹਮਰੇ ਮਹਾਰਾਜ ਮੇਰੇ ਹਿਰਦੇ ਵਿੱਚ ਆ ਕੇ ਸੰਸਾ ਆ ਜਾਵੇ ਤੁਸੀਂ ਖਾਂਦੇ ਹੀ ਨਹੀਂ ਇਹ ਦੇਹੋ ਮਿਟਾਏ ਕਰੋ ਪ੍ਰਸਥਾਨ ਮਹਾਰਾਜ ਇਹ ਸੰਸਾ ਮਿਟਾ ਦਿਓ ਫਿਰ ਅੱਗੇ ਨੂੰ ਚੱਲਣਾ ਕਰਿਓ ਜੀ ਸਵਈਆ ਸ੍ਰੀ ਗੁਰ ਬੈਨ ਭਨੇ ਸੁਣ ਕੇ ਗੁਰੂ ਮਹਾਰਾਜ ਨੇ ਸੁਣ ਕੇ ਬਚਨ ਕਹੇ ਗੁਰ ਸਿੱਖ ਭਲੇ ਮਨ ਭਾਓ ਜੁਤਾਰੈ ਮਹਾਰਾਜ ਕਹਿੰਦੇ ਜਿਹੜੇ ਚੰਗੇ ਚੰਗੇ ਗੁਰ ਸਿੱਖ ਹੈ ਮਨ ਵਿੱਚ ਪ੍ਰੇਮ ਰੱਖਦੇ ਹੈ ਭਗਤੀ ਤਿੰਨ ਕੇ ਮਨ ਅੰਤਰ ਗੁਰਸਿੱਖਾਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਹੈ ਜੋ ਗੁਰ ਕੋ ਨਿਸਚਾ ਨਾ ਨਿਵਾਰੈ ਜਿਹੜੇ ਗੁਰੂ ਕੇ ਸਿੱਖ ਗੁਰੂ ਉੱਪਰ ਭਰੋਸਾ ਨਹੀਂ ਛੱਡਦੇ, ਨਿਮਰਤ ਨਹੀਂ ਕਰਦੇ। ਭੋਜਨ ਕੋ ਕਰ ਹੈ ਹਿਤ ਸੋ, ਐਸੇ ਜਦੋਂ ਗੁਰੂ ਕੇ ਸਿੱਖ ਜਦੋਂ ਭੋਜਨ ਛਕਣਾ ਕਰਦੇ। ਗੁਰਸਿੱਖਣ ਕੋ ਗੁਰਸਿੱਖ ਖਵਾਰ ਹੈ, ਗੁਰੂ ਕੇ ਸਿੱਖ ਗੁਰੂ ਕੇ ਸਿੱਖਾਂ ਨੂੰ ਘਰੇ ਬੁਲਾ ਕੇ ਛਕਾਉਂਦੇ। ਸੋ ਮੋਹ ਪ੍ਰਾਪਤ ਹੋਵਤ ਹੈ, ਮਰਦਾਨੇ ਜਦੋਂ ਗੁਰਸਿੱਖਾਂ ਨੂੰ ਛਕਾਉਂਦੇ ਹੈ ਨਾ, ਅਸੀਂ ਕਹਿੰਦੇ ਗੁਰਸਿੱਖਾਂ ਰਾਹੀਂ ਛਕ ਲੈਂਦੇ, ਉਹ ਸਾਨੂੰ ਮਿਲ ਜਾਂਦਾ। ਤਬ ਜਾਏ ਸ਼ੁਦਾ ਰਹੋ ਤਹੇ ਆਧਾਰ ਹੈ, ਇਸ ਤਰ੍ਹਾਂ ਸਾਡੀ ਭੁੱਖ ਤਲੀ ਜਾਂਦੀ ਹੈ, ਇਸ ਤਰ੍ਹਾਂ ਸਾਡੀ ਧਿਰ ਨਿਵਰਤ ਜਾਂਦੀ ਹੈ। ਭਾਉ ਜਦੋਂ ਭੋਗ ਲਵਾ ਕੇ ਸਾਨੂੰ ਛਕਦੇ ਹੈ ਤੇ ਉਹ ਸਾਨੂੰ ਪਹੁੰਚ ਜਾਂਦਾ ਹੈ। ਦੋਹਰਾ ਸਾਚ ਬਚਨ ਮਨ ਮਮ ਜਾਣ ਇਹੋ, ਮਰਦਾਨੇ ਸਾਡਾ ਬਚਨ ਸੱਚਾ ਜਾਣ ਲਈ, ਮਰਦਾਨੇ ਮਨ ਮਾਨ, ਇਹ ਮਰਦਾਨੇ ਮਨ ਦੇ ਵਿੱਚ ਮੰਨ ਲਾ। ਤਸ ਕਹਿ ਗਮਨੇ ਮੇਰ ਕੋ, ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਸੁਮੇਰ ਪਰਬਤ ਨੂੰ ਚੱਲਣ ਗਏ। ਸਿੱਧਨ ਖੋਵਨ ਮਾਨ, ਮੇਰੇ ਕੋਈ 84 ਸਿੱਧ ਉਹਨਾਂ ਦਾ ਮਾਨ ਜਿਹੜਾ ਹੰਕਾਰ ਉਹਨੂੰ ਕਹਿੰਦੇ ਗੋਣ ਵਾਸਤੇ, ਖਤਮ ਕਰਨ ਵਾਸਤੇ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਮੁਖਾਰਵਿੰਦ ਤੋਂ ਬਹੁਤ ਹੀ ਮਹਾਨ ਪ੍ਰੇਮ ਅਤੇ ਪਿਆਰ ਵਾਲੇ ਬਚਨ ਕਹੇ, ਆਪਾਂ ਸਰਵਣ ਕੀਤੇ ਹੈ। ਇੱਥੇ ਪ੍ਰਸੰਗ ਸੰਪੂਰਨ ਹੋਇਆ ਹੈ। ਇਸ ਦੇ ਨਾਲ ਹੀ ਆਪਾਂ ਇਹ ਦੀਵਾਨ ਦੀ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਸਾਚ ਬਚਨ ਮਮ ਜਾਨ ਇਹੋ, ਮਰਦਾਨੇ ਮਨ ਮਾਨ, ਅਸ ਕਹਿ ਗਮਨੇ ਮੇਰ ਕੋ, ਸਿੱਧਨ ਖੋਵਨ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹੋਂ ਦਾਸ ਰਹੁ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨ ਅੰਗਤੀ, ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੁਮ ਠਾਕੁਰ ਤੁਮ